ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰੂ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਵੰਦਨਾ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤਿਹਿ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋ ਵਾਹਿਗੁਰੂ ਸਾਹਿਬ ਜੀਓ ਦੋਹਰਾ ਪੂਰਨ ਦੇਖਿਓ ਆਤਮਾ ਦੁਐਤੈ ਸਰਬ ਨਿਵਾਰ ਭਏ ਸ਼ਾਂਤ ਮਨ ਸੰਤ ਜੇ ਤਿਨ ਪਦ ਨਮੋ ਹਮਾਰ ਪੂਰਨ ਦੇਖਿਓ ਆਤਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਦੀ ਬੇਨਤੀ ਬੇਅੰਤ ਕਿਰਪਾ ਨਾਲ ਮਿਹਰ ਬਖਸ਼ਿਸ਼ ਨਾਲ ਆਪਾਂ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਜੁਗੋ ਜੁਗ ਅਟਲ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਦੇ ਦਰਸ਼ਨ ਦਰਾਰ ਕਰਦੇ ਹੋਏ ਸੰਗਤ ਰੂਪ ਜੁੜ ਕੇ ਜਿੱਥੇ ਤੁਰਕੀ ਬਾਣੀ ਦਾ ਕੀਰਤਨ ਸਰਵਣ ਕਰਦੇ ਹਾਂ ਉੱਥੇ ਨਾਲ ਨਾਲ ਉਸ ਤੋਂ ਉਪਰੰਤ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਵੀ ਇਤਿਹਾਸ ਪੜ੍ਹਦੇ ਹਾਂ ਜੋ ਮੁੱਢ ਤੋਂ ਪ੍ਰਾਰੰਭ ਹੋਇਆ ਹੋਇਆ ਹੈ ਜਿਵੇਂ ਗੁਰੂ ਨਾਨਕ ਸਾਹਿਬ ਜੀ ਦਾ ਪਿਤਾ ਕਾਲੂ ਜੀ ਉਸ ਮਹੀਨੇ ਆ ਸ਼ਰਾਧਾਂ ਦੇ ਦਿਨ ਆ ਜਾਂਦੇ ਉਹ ਪੁੰਨਿਆ ਤੋਂ ਲੈ ਕੇ ਅੱਸੂ ਦੀ ਮੱਸਿਆ ਵਾਲੇ ਦਿਨ ਇਹ ਸ਼ਰਾਧ ਜੇ ਸਮਾਪਤ ਹੋ ਜਾਂਦੇ ਜਿਹੜਾ ਕਿਸੇ ਦਾ ਬਜ਼ੁਰਗ ਜਿਸ ਥਿੱਤ ਨੂੰ ਮਰਿਆ ਹੋਵੇ ਉਹ ਸ਼ਰਾਧਾਂ ਵਾਲੀ ਥਿੱਤ ਵਿੱਚ ਫਿਰ ਉਸ ਦਿਨ ਵਿੱਚ ਕੋਈ ਪ੍ਰਸ਼ਾਦ ਪਾਣੀ ਬਣਾ ਕੇ ਛਕਾਉਂਦੇ ਹੈ ਅਤੇ ਖਿਆਲ ਕੀਤਾ ਜਾਂਦਾ ਵੀ ਇਹ ਦਿਨਾਂ ਵਿੱਚ ਬਜ਼ੁਰਗ ਜਿਹੜੇ ਆ ਪਿੱਤਰ ਹੈ ਮਾਤ ਲੋਕ ਵਿੱਚ ਆ ਜਾਂਦੇ ਜਿਹੜਾ ਬ੍ਰਾਹਮਣਾਂ ਨੂੰ ਛਕਾਉਂਦਾ ਹੈ ਫਿਰ ਉਹਨਾਂ ਨੂੰ ਹਾਸਲ ਹੋ ਜਾਂਦਾ ਹੈ ਉਹ ਤ੍ਰਿਪਤ ਹੋ ਜਾਂਦੇ ਨੇ ਅਤੇ ਪਿਤਾ ਕਾਲੂ ਜੀ ਵੀ ਐਸਾ ਉਹ ਕਰਨ ਲੱਗ ਪਏ ਗੁਰੂ ਮਹਾਰਾਜ ਜੀ ਆ ਗਏ ਦੇਖਿਆ ਬਹੁਤ ਹੀ ਇਕੱਠੇ ਹੋਏ ਪਏ ਇਹ ਪੁੱਛ ਪੜਤਾਲ ਕੀਤੀ ਕਿਵੇਂ ਇਸ ਤਰ੍ਹਾਂ ਕਰਿਆ ਖਰਾਇਆ ਹੈ ਅਤੇ ਪਿਤਾ ਨੇ ਕਹਿ ਦਿੱਤਾ ਮਹਾਰਾਜ ਮੇਰੇ ਜਿਹੜੇ ਪਿਤਾ ਸੀ ਉਹ ਅੱਜ ਦੀ ਥਿੱਤ ਵਾਲੇ ਦਿਨ ਚੜ੍ਹਾਈ ਕਿਤੇ ਕਰ ਗਏ ਸੀ, ਅਤੇ ਉਸ ਨੂੰ ਜਾਣ ਕੇ ਮੈਂ ਉਹਨਾਂ ਦੇ ਨਵੇਤੇ ਅੰਨ ਪਾਣੀ ਬਣਾਇਆ ਛਕਾਰਿਆ। ਹਰ ਕਹਿਣ ਲੱਗੇ ਵੀ ਜਿਨ੍ਹਾਂ ਦੇ ਬਜ਼ੁਰਗਾਂ ਨੇ ਪਾਣੀ ਦੀ ਚਾਨਾ ਰੱਖਦੇ ਉਹ ਪਏ ਕਰਨ, ਤੈਨੂੰ ਨਹੀਂ ਲੋੜ ਹੈ, ਤੇਰੇ ਜਿਹੜੇ ਬਜ਼ੁਰਗ ਆ ਉਹ ਤਾਂ ਇਹੋ ਜਿਹੀ ਜਗ੍ਹਾ ਪੁੱਜ ਗਏ ਜਿੱਥੇ ਕੋਈ ਭੁੱਖ ਧੇਹ ਦਾ ਦੁੱਖ ਨਹੀਂ ਹੈ, ਇਹ ਚਾਹਨਾ ਹੀ ਨਹੀਂ, ਲੋੜ ਹੀ ਨਹੀਂ ਰੱਖਦੇ। ਇਹ ਕਹਿਣ ਲੱਗਾ ਜੀ ਦਿਖਾਓ, ਮਹਾਰਾਜ ਨੇ ਕਿ ਅੱਖਾਂ ਬੰਦ ਕਰ, ਸੱਚਖੰਡ ਵਿੱਚ ਚਲਿਆ ਗਿਆ। ਇਹ ਦੇਖਿਆ ਜਿਹੜੇ ਬਜ਼ੁਰਗ ਹੈ ਬਹੁਤ ਸੋਹਣੇ ਥਾਂ ਰਹੇ, ਸੋਨੇ ਅਤੇ ਮਣੀਆਂ ਦੇ ਮੰਦਰ ਬਣੇ ਹੋਏ, ਇਹਨੂੰ ਦੇਖ ਕੇ ਉੱਠ ਖੜੋਏ, ਇਹਦੀ ਵਡਿਆਈ ਕਰਨ ਲੱਗੇ ਆ ਵੀ ਪਿਛਲੇ ਜਨਮਾਂ ਵਿੱਚ ਤੂੰ ਭਗਤੀ ਕੀਤੀ, ਉਹ ਭਗਤੀ ਦੇ ਪ੍ਰਤਾਪ ਕਰਕੇ ਤੇਰੇ ਘਰ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਗੁਰੂ ਨਾਨਕ ਸਰੂਪ ਦੇ ਵਿੱਚ ਆ ਪ੍ਰਗਟ ਹੋਏ, ਉਹਨਾਂ ਦੇ ਪ੍ਰਗਟ ਹੋਣ ਕਰਕੇ ਤੂੰ ਤਾਂ ਆਪਣੀ ਵੀ ਕੁਲ ਦਾ ਹੀ ਉਧਾਰ ਕਰ ਦਿੱਤਾ ਹੈ। ਇਹ ਪੁੱਛ ਪੜਤਾਲ ਕਰ ਰਿਹਾ ਵੀ ਕਦੋਂ ਕਦੇ ਤੁਸੀਂ ਆਏ, ਕਹਿੰਦੇ ਵੀ ਜਦੋਂ ਤੋਂ ਤੇਰੇ ਘਰੇ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋ ਗਏ ਉਦੋਂ ਹੀ ਅਸੀਂ ਇੱਥੇ ਸੱਚਖੰਡ ਆ ਗਏ ਹਾਂ, ਉੱਥੋਂ ਦੀਆਂ ਸੁੱਖ ਸਹੂਲਤਾਂ ਜੀ ਦੇਖ ਕੇ ਦਾ ਜੀ ਇਹ ਕਰਦਾ ਵੀ ਮੈਂ ਵੀ ਇੱਥੇ ਹੀ ਰਹਿ ਪਾਵਾਂ, ਗੁਰੂ ਮਹਾਰਾਜ ਨੂੰ ਦਿਖਾ ਕੇ ਸਾਰਾ ਕੁਛ ਇਹਦਾ ਹੱਥ ਜਿਹਾ ਆਪਣੇ ਹੱਥ ਵਿੱਚ ਫੜ ਕੇ ਹਿਲਾਇਆ ਚਲਾਇਆ, ਹੋਸ਼ ਵਿੱਚ ਲਿਆਂਦਾ। ਕਹਿਣ ਲੱਗੇ ਵੀ ਦੇਖ ਲਿਆ, ਹਾਂ ਮਹਾਰਾਜ ਉਹ ਤਾਂ ਬਹੁਤ ਸੁਖੀ ਹੈ, ਬਹੁਤ ਆਨੰਦ ਵਿੱਚ ਹੈ, ਬਹੁਤ ਵਧੀਆ ਜਗ੍ਹਾ ਹੈ। ਹੁਣ ਤਾਂ ਮੇਰੀ ਤੀਬਰ ਇੱਛਾ ਹੈ ਵੀ ਆ ਮਲਮੂਤਰ ਦੀ ਦੇਹਰੀ ਛੱਡ ਕੇ ਮੈਂ ਵੀ ਉੱਥੇ ਹੀ ਚਲਾ ਜਾ, ਇਹ ਕਿਰਪਾ ਕਰ ਦਿਓ। ਗੁਰੂ ਮਹਾਰਾਜ ਕਹਿੰਦੇ ਵੀ ਚੰਗਾ, ਕੁਛ ਸਮਾਂ ਬਾਕੀ ਰਹਿੰਦਾ, ਤੂੰ ਵੀ ਉੱਥੇ ਜਾਏਂਗਾ, ਹਜੇ ਅੰਨ ਪਾਣੀ ਜਿਹਾ ਬਣਾਇਆ ਛਕਾ, ਅੱਗੇ ਵਾਸਤੇ ਇਹ ਨਹੀਂ ਤਾਂ ਸਿੱਖ ਤਾਂ ਨੇ ਕੁਛ ਕਰਨਾ ਹੈ। ਇਸ ਤਰ੍ਹਾਂ ਇਹ ਜਿਹੜੀ ਗੁਰੂ ਘਰ ਦੀ ਜਿਹੜੀ ਮਰਜ਼ਾਦਾ ਉਹ ਕਾਇਮ ਕਰ ਦਿੱਤੀ ਵੀ ਇਹ ਵਹਿਮ ਵੂਮ ਜੇ ਕਰਕੇ ਨਹੀਂ। ਹੁਣ ਜੇ ਅਸੀਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਵੀ ਕੁਛ ਚੜ੍ਹਾਈ ਕਰਕੇ ਉਹਦੇ ਬਾਅਦ ਵਿੱਚ ਗੁਰਬਾਣੀ ਦਾ ਕੀਰਤਨ ਕਰ ਲੈਣਾ, ਉਹਦੇ ਨਿਮਿਤ ਦਾਨ ਪੁੰਨ ਕਰ ਲੈਣਾ, ਇਹ ਵਹਿਮ ਵੀ ਹੁਣ ਜੇ ਕਾਵਾਂ ਕੁੱਤਿਆਂ ਨੂੰ ਅਸੀਂ ਪਾਵਾਂਗੇ ਫਿਰ ਉਹ ਬਜ਼ੁਰਗਾਂ ਨੂੰ ਮਿਲੇਗਾ, ਫਿਰ ਤ੍ਰਿਪਤ ਹੋਵੇਗਾ, ਇਹ ਤਾਂ ਫਿਰ ਇਹ ਹੀ ਹੈ ਵੀ ਉਹਨਾਂ ਦੇ ਜਿਹੜੇ ਬਜ਼ੁਰਗ ਹੈ ਵੀ ਕਾਂ ਕੁੱਤਾ ਹੀ ਹੈ। ਇਸ ਕਰਕੇ ਆਪਣੇ ਬਜ਼ੁਰਗਾਂ ਨੂੰ ਕਾਂ ਕੁੱਤੇ ਸਮਝ ਕੇ ਉਹਨਾਂ ਨੂੰ ਖੀਰ ਹੋਰ ਅੰਨ ਪਾਉਣਾ ਛਕਾਉਣਾ ਕਿੱਡੀ ਵੱਡੀ ਭੁੱਲ ਹੈ, ਗਲਤੀ ਹੈ। ਸੁਖਬੀਰ ਸਾਹਿਬ ਜੀ ਨੇ ਵੀ ਇਸ 'ਤੇ ਤਰਕ ਕੀਤੀ ਹੈ ਵੀ ਉਹ ਨਹੀਂ ਖਾਂਦੇ ਖੁੰਦੇ ਜਿਹਨਾਂ ਨੂੰ ਜਿਉਂਦਿਆਂ ਨੂੰ ਮੰਨਿਆ ਪੂਜਿਆ ਗਿਆ ਨਹੀਂ ਸਿਖਾਇਆ ਗਿਆ ਨਹੀਂ ਹੈ, ਉਹ ਕਾਂ ਕੁੱਤੇ ਜ਼ਰੂਰ ਖਾ ਜਾਂਦੇ। ਇਸ ਤਰ੍ਹਾਂ ਜਿਹੜਾ ਦੁਨੀ ਚੰਦ ਦੇ ਭਰਾ ਸਨ ਉਹ ਵੀ ਕਹਿੰਦੇ ਸੀ ਮਹਾਰਾਜ ਸਿਮਰਤੀਆਂ ਵਿੱਚ ਲਿਖਿਆ ਹੋਇਆ ਵੀ ਕੋਈ ਚੋਰੀ ਚਾਰੀ ਕਰਕੇ ਲੁੱਟ ਕਸੁੱਟ ਕਰਕੇ ਵੀ ਸਰਾਧ ਕਰੇ ਬਜ਼ੁਰਗਾਂ ਨੇ ਵਿੱਚ। ਗੁਰੂ ਮਹਾਰਾਜ ਕਹਿੰਦੇ ਵੀ ਜੇ ਕੋਈ ਲੁਟੇਰਾ ਬਣ ਕੇ ਕਿਸੇ ਦੇ ਘਰ ਨੂੰ ਜਾ ਕੇ ਲੁੱਟੇ ਫੁੱਟੇ ਅਤੇ ਜਿਹਦੇ ਕਰਕੇ ਉਹ ਲੁੱਟ ਕੇ ਲਿਆਂਦਾ ਹੈ, ਫਿਰ ਆਪਣੇ ਬਜ਼ੁਰਗਾਂ ਦੇ ਨਵੇਂ ਤੇ ਕੋਈ ਪੰਨ ਪਾਣੀ ਛਕਾਵੇ, ਅਤੇ ਉਹਨਾਂ ਦੇ ਜਿਨ੍ਹਾਂ ਦੇ ਘਰਾਂ ਤੋਂ ਲੁੱਟ ਕੇ ਲਿਆਂਦਾ ਉਹਨਾਂ ਦੇ ਬਜ਼ੁਰਗ ਵੀ ਉੱਥੇ ਪਿੱਤਰ ਲੋਕ ਵਿੱਚ ਰਹਿੰਦੇ ਹੀ ਹੈ, ਉਹਨਾਂ ਨੂੰ ਸ਼ਰਮਿੰਦਿਤ ਕਰਨਗੇ ਵੀ ਜੇ ਸਾਡੇ ਘਰ ਦਾ ਮਾਲ ਤੁਹਾਡਾ ਲੁੱਟ ਕੇ ਲਿਆ। ਇਸ ਕਰਕੇ ਤੁਸੀਂ ਵੀ ਚੋਰ ਹੋ ਅਤੇ ਤੁਹਾਡੇ ਜਿਹੜੇ ਅੱਗੇ ਪੁੱਤਰ ਦੀਆਂ ਜਿਹੜੇ ਘਰੋਂ ਲੁੱਟ ਕੇ ਰਹੇ ਉਹ ਵੀ ਚੋਰ ਲੁਟੇਰੇ ਹੈ ਕਰਕੇ ਆਪਣੇ ਪਿੱਤਰਾਂ ਨੂੰ ਬਜ਼ੁਰਗਾਂ ਨੂੰ ਚੋਰ ਬਣਾ ਦੇਗਾ ਜਿਹੜਾ ਲੁੱਟ ਕੁੱਟ ਕੇ ਲਿਆਉਂਦਾ ਹੈ। ਜੇ ਕੋਈ ਬ੍ਰਾਹਮਣ ਇਹੋ ਜਿਹੀ ਸਲਾਹ ਦਿੰਦਾ ਬੜੀ ਹੱਸ ਦਲਾਲ ਕੇ, ਇਹੋ ਜਿਹੀ ਦਲਾਲੀ ਕਰਨ ਵਾਲੇ ਦੇ ਵੀ ਹੱਥ ਵੱਡੇ ਜਾਣਗੇ। ਇਸ ਕਰਕੇ ਜੇ ਕਿਸੇ ਨੇ ਕੋਈ ਕਰਨਾ ਹੈ ਪੁੰਨ ਦਾਨ ਫਿਰ ਧਰਮ ਦੀ ਕਿਰਤ ਕਰਕੇ ਕਮਾਈ ਕਰਕੇ ਆਪਣੇ ਲਈ ਵੀ ਕਰੇ, ਤੇ ਕਿਸੇ ਦੇ ਨਿਤ ਵੀ ਦੇਵੇ। ਨਾਨਕ ਅੱਗੇ ਸਿਉ ਮਿਲੇ ਜੇ ਖੱਟੇ ਕਾਲੇ ਦੇ, ਯਾਨੀ ਕਮਾਈ ਕਰਕੇ ਧਰਮ ਦੀ ਕਿਰਤ ਕਰਕੇ ਦੇਵੇ। ਫਿਰ ਇਸ ਤਰ੍ਹਾਂ ਜਿੱਥੇ ਕਿਸੇ ਦੀ ਉਹ ਮੋਹ ਹੁੰਦਾ, ਪ੍ਰੇਮ ਹੁੰਦਾ, ਜਿਹਦੇ ਨਿਵੇਤ ਅਰਦਾਸ ਪਾਣੀ ਅਸੀਂ ਕਰਦਿਆਂ ਨੂੰ ਮਿਲਦਾ ਵੀ ਹੈ, ਇਸ ਤਰ੍ਹਾਂ ਬਾਣੀ ਦੇ ਪਾਠ ਕਰਨੇ, ਲੰਗਰ ਚੜਾਉਣੇ, ਕੀਰਤਨ ਕਰਾਉਣੇ ਕੋਈ ਮਾੜੇ ਨਹੀਂ ਹੈ। ਵਹਿਮ ਜੇ ਵਿੱਚ ਪੈ ਕੇ ਕੁੱਤੇ ਬਿੱਲੇ ਸਮਝ ਕੇ ਉਹਨਾਂ ਨੂੰ ਪਾਉਣਾ, ਇਹ ਬਹੁਤ ਵੱਡੀ ਮਨਮਤ ਹੈ। ਇਸ ਕਰਕੇ ਉਹ ਕੱਲ੍ਹ ਪ੍ਰਸੰਗ ਆਪਾਂ ਸੁਣਿਆ ਸੀ, ਫਿਰ ਚਾਚਾ ਲਾਲੂ ਜੀ ਨੇ ਕਿਹਾ ਤੁਸੀਂ ਚਲੇ ਘਰੇ ਚਲੇ ਜਾ ਰਹੇ ਹੋ, ਮੇਰਾ ਕੀ ਹਾਲ ਹੋ। ਮਹਾਰਾਜ ਕਹਿੰਦੇ ਇਹ ਸੰਸਾਰ ਤਾਂ ਨਾਸਵੰਤ ਹੈ, ਇੱਥੇ ਸਦਾ ਲਈ ਕੋਈ ਸਿਰ ਨਹੀਂ ਰਿਹਾ ਹੈ। ਜਿੰਨਾ ਚਿਰ ਆ ਸੰਸਾਰ ਵਿੱਚ ਨੂੰ ਰਹਿ ਰਿਹਾ ਉਨਾ ਚਿਰ ਵਾਹਿਗੁਰੂ ਵਾਹਿਗੁਰੂ ਜਾਪ, ਕੋਈ ਸੋਗ ਗਮ ਨਹੀਂ ਕਰਾਪੇਗਾ। ਮਹਾਰਾਜ ਦੇ ਬਚਨ ਹੀ ਇਹੋ ਜਿਹੇ, ਜਿਵੇਂ ਜੈਫਲ ਬਹੁਤ ਗਰਮ ਹੁੰਦਾ ਹੈ, ਜੋ ਕਿ ਮੈਸ਼ ਨਾਲ ਨਮੂਨੀਆ ਰੋਗ ਦੂਰ ਹੋ ਜਾਂਦਾ, ਹੋਸ਼ ਵਿੱਚ ਆ ਜਾਂਦਾ। ਕਹਿੰਦੇ ਹੋਸ਼ ਵਿੱਚ ਆ ਗਿਆ, ਮੋਹ ਰੂਪੀ ਸੰਨ ਪਾਤ ਮੂਰਛਾ ਖਤਮ ਹੋ ਗਈ ਹੈ, ਅਤੇ ਹਿਰਦੇ ਵਿੱਚ ਬੜਾ ਆਨੰਦ ਧਾਰ ਕੇ, ਖੁਸ਼ੀ ਧਾਰ ਕੇ ਕਹਿਣ ਲੱਗਿਆ, ਮਹਾਰਾਜ ਜਿੱਥੇ ਤੁਹਾਡੀ ਇੱਛਾ ਹੈ ਉੱਥੇ ਵਿਚਰੋ। ਇਸ ਤਰ੍ਹਾਂ ਫਿਰ ਭਾਈ ਮਰਦਾਨਾ ਜੀ ਨੂੰ ਕਹਿਣ ਲੱਗੇ ਵੀ ਹੁਣ ਕੀ ਕਰਨਾ ਹੈ। ਕਹਿੰਦੇ ਮਹਾਰਾਜ ਤੁਹਾਡਾ ਜਿਵੇਂ ਜੀ। ਮਹਾਰਾਜ ਕਹਿੰਦੇ ਹੁਣ ਤਰ੍ਹਾਂ ਤਰ੍ਹਾਂ ਦੇ ਜਿਹੜੇ ਤੀਰਥ ਸਥਾਨ ਉਹਨਾਂ ਦੀ ਯਾਤਰਾ ਕਰੀਏ, ਉੱਥੇ ਚਲੀਏ ਆਪਾਂ, ਜੇਕਰ ਕਿਸੇ ਤੀਰਥਾਂ ਵੱਲ ਨੂੰ ਕਰ ਲਏ। ਜਿਵੇਂ ਸਭ ਤੋਂ ਪਹਿਲਾਂ ਕੁਰਕਸ਼ੇਤਰ ਵਿਖੇ ਗਏ, ਜਿੱਥੇ ਸੂਰਜ ਨੂੰ ਗ੍ਰਹਿਣ ਲੱਗਿਆ ਹੋਇਆ ਸੀ, ਲੱਖਾਂ ਦੀ ਤਾਦਾਦ ਵਿੱਚ ਲੋਕ ਇਕੱਠੇ ਹੋਏ ਸੀ। ਜਿਵੇਂ ਉੱਥੋਂ ਦੇ ਬੜੇ ਬੜੇ ਵਿਦਵਾਨਾਂ ਨੂੰ, ਸੰਨਿਆਸੀਆਂ ਨੂੰ, ਵਿਰਾਗੀਆਂ ਨੂੰ ਉਪਦੇਸ਼ ਦਿੱਤਾ, ਮਹਾਰਾਜ ਨੇ ਸਮਤ ਬਖਸ਼ੀ, ਉਹ ਕੋਈ ਪ੍ਰਸੰਗ ਅੱਜ ਪ੍ਰਾਰੰਭ ਹੋ ਰਿਹਾ ਹੈ। ਉਹ ਜਿਵੇਂ ਵੀ ਹੁੰਦਾ ਆਪਾਂ ਰਲ ਮਿਲ ਕੇ ਸੁਣੀਏ ਜੀ। ਪੂਰਨ ਦੇਖਿਓ ਆਤਮਾ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਜਿਨ੍ਹਾਂ ਨੇ ਆਪਣੇ ਆਤਮਾ ਨੂੰ, ਆਪਣੇ ਆਪੇ ਨੂੰ ਕਹਿੰਦੇ ਸਾਰੇ ਪਰਿਪੂਰਨ ਤੱਕਿਆ ਹੈ। ਦਵੈਤ ਸਰਬ ਨਿਵਾਰ। ਸਾਰੀ ਦਵੈਤ ਭਾਵ ਹੈ, ਦਵੈਤ ਵਾਲੀ ਬੁੱਧੀ ਨੂੰ ਨਿਵਿਰਤ ਕਰਕੇ ਭਏ ਸ਼ਾਂਤ ਮਨ ਸੰਤ ਜੀ। ਜਿਹਨਾਂ ਦੇ ਦਵੈਤ ਨੂੰ ਨਿਵਰਤ ਕਰਨ ਤੋਂ ਆਤਮਾ ਨੂੰ ਪਰਿਪੂਰਨ ਦੇਖਣ ਕਰਕੇ, ਜਿਹਨਾਂ ਮਹਾਤਮਾ ਦੇ ਸਵਾਸਾ ਸਿਮਰ ਕਰਨ ਵਾਲਿਆਂ ਮਨ ਸ਼ਾਂਤ ਹੋ ਗਏ ਹਨ। ਤਿੰਨ ਪਦ ਨਮੋ ਹਮਾਰ। ਕਹਿੰਦੇ ਉਹ ਮਹਾਤਮਾ ਦੇ ਚਰਨਾਂ ਤੇ ਮੇਰੇ ਵੱਲੋਂ ਨਮਸਕਾਰ ਹੈ। ਸ੍ਰੀ ਬਾਲਾ ਸੰਦੁਰ ਵਾਚ ਚੌਪਈ ਹਿਤ ਤੀਰਥ ਕੇ ਕੀਨ ਉਦਾਸੀ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਮਹਾਰਾਜ, ਤੀਰਥਾਂ ਤੇ ਜਾਣ ਵਾਸਤੇ ਹੁਣ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਉਪਰਾਮਤਾ ਧਾਰਨ ਕਰ ਲਈ ਹੈ, ਫਿਰ ਘਰੋਂ ਉਪਰਾਮ ਹੋ ਗਏ ਹਨ। ਕਰਨ ਨਿਹਾਲ ਨਰਨ ਸੁਖ ਰਾਸੀ। ਸੁਖਾਂ ਦੇ ਖਜ਼ਾਨਾ ਰੂਪ ਲੋਕਾਂ ਨੂੰ ਨਿਹਾਲ ਕਰਨ ਵਾਸਤੇ, ਪੁਰਸ਼ਾਂ ਨੂੰ ਨਿਹਾਲ ਕਰਨ ਵਾਸਤੇ ਪ੍ਰਥਮ ਕੁਰਖੇਤਰ ਮਹਿ ਆਏ। ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਜੋ ਵਾਲੇ ਦੇ ਨੇੜੇ ਹੀ ਕੁਰਖੇਤਰ ਹੈ, ਇੱਥੇ ਆ ਪਹੁੰਚੇ ਹਨ। ਵੈਸੇ ਏਕ ਥਾਨ ਮਨ ਪਾਏ। ਜਿਹਨਾਂ ਮਨ ਨੂੰ ਪਾਇਆ ਇੱਕ ਸਥਾਨ, ਜਿੱਥੇ ਉਹ ਸਿੱਧ ਬਟੀ ਜਾਂ ਸਿੱਧ ਮਟੀ ਗੁਰਦੁਆਰਾ ਸਭਾਏ ਮਾਨ, ਇੱਥੇ ਗੁਰੂ ਨਾਨਕ ਸਾਹਿਬ ਜੀ ਆ ਬੈਠੇ ਹਨ। ਸੂਰਜ ਪਰਬ ਹੁਤੋ ਤੇ ਕਾਲਾ। ਗੁਰੂ ਮਹਾਰਾਜ ਕੁਰਖੇਤਰ ਆਏ ਹੈ, ਔਰ ਉਹ ਕਹਿੰਦੇ ਸੂਰਜ ਨੂੰ ਗ੍ਰਹਿਣ ਲੱਗਿਆ ਹੋਇਆ ਸੀ, ਜਿਸ ਕਰਕੇ ਬੜਾ ਭਾਰੀ ਪੁਰਬ ਦਾ ਸਮਾਨ ਸੀ। ਮੇਲਾ ਇਕਠੋ ਭਇਓ ਵਿਸਾਲਾ। ਸੂਰਜ ਗ੍ਰਹਿਣ ਦੇ ਪੁਰਬ ਕਰਕੇ ਬੜਾ ਭਾਰੀ ਲੋਕਾਂ ਦਾ ਮੇਲਾ ਕੀ ਇਕੱਠ ਹੋਇਆ ਹੋਇਆ ਸੀ। ਦਵਿਜ ਆਦਿਕ ਜੇ ਚਾਰੋਂ ਬਰਨੇ। ਦਵਿਜ ਆਦਿਕ ਜੇ ਚਾਰੋਂ ਬਰਨੇ। ਕਹਿੰਦੇ ਬ੍ਰਹਿਮੰਡ ਤੋਂ ਆਦਿ ਲੈ ਕੇ ਚਾਰੇ ਬਰਨਾਂ ਦੇ ਬ੍ਰਹਿਮੰਡ ਵੀ ਖੱਤਰੀ ਛੱਤਰੀ ਵੀ, ਵੈਸ ਵੀ, ਸੂਦਰ ਵੀ, ਇਹ ਚਾਰੇ ਜਾਤਾਂ ਵਾਲੇ ਆਵਤ ਭੇਤ ਮੱਜਨ ਕਰਨੇ ਸਾਰੇ ਕਹਿੰਦੇ ਕੁਰਸ਼ੇਤਰ ਤੇ ਸੂਰਜ ਗ੍ਰਹਿਣ ਦੇ ਸਮੇਂ ਇਸ਼ਨਾਨ ਕਰਨ ਲਈ ਇਸ ਤਰ੍ਹਾਂ ਚੱਲ ਚੱਲ ਕੇ ਆਏ ਹਨ। ਆਸ਼ਰਮ ਹੈ ਗ੍ਰਿਸਤਾਦਿਕ ਜੇਉ, ਜਿਵੇਂ ਕਹਿੰਦੇ ਚਾਰ ਆਸ਼ਰਮ ਹੈ, ਪਹਿਲਾ ਗ੍ਰਿਸਤ, ਪਹਿਲਾ ਬ੍ਰਹਮਚਾਰੀ ਆਸ਼ਰਮ ਹੈ, ਫਿਰ ਗ੍ਰਿਸਤਾ ਆਸ਼ਰਮ ਹੈ, ਫਿਰ ਵਾਨਪ੍ਰਸਤੀ, ਫਿਰ ਸੰਨਿਆਸੀ, ਜਿਹੜੇ ਕੋਈ ਚਾਰ ਆਸ਼ਰਮ ਹਨ। ਆਵਤ ਭੇ ਚਾਰੋਂ ਮਿਲਤੇ ਉਹ ਬ੍ਰਹਮਚਾਰੀ ਵੀ ਆ ਗਏ, ਗ੍ਰਿਸਤੀ ਵੀ ਆ ਗਏ, ਵਾਨਪ੍ਰਸਤੀ ਵੀ ਤੇ ਸੰਨਿਆਸੀ ਵੀ ਆ ਗਏ ਹਨ। ਖੱਟ ਦਰਸ਼ਨ ਤੇ ਆਦਜ ਔਰਾ, ਹੋਰ ਜਿਹੜੇ ਖੇ ਭੇਖਾਂ ਵਾਲੇ ਹੈ, ਜੋਗੀ ਜੰਗਮ ਸਰੇਵੜੇ ਸੰਨਿਆਸੀ ਤੇ ਦਰਵੇਸ਼, ਸੇਵਾ ਜਾਮਾ ਵਿਪਰਕਾ ਜਾਮਾ ਮੀਨਾ ਮੇਖ, ਇਹ ਛੇ ਪੰਥਾਂ ਵਾਲੇ ਉਹ ਵੀ ਆਪ ਪਹੁੰਚੇ, ਜੋਗੀ ਵੀ ਜੰਗਮ ਆ ਸ਼ਿਵ ਜੀ ਦੇ ਗੀਤ ਗਾਉਣ ਵਾਲੇ ਟੱਲੀਆਂ ਜੀਆਂ ਖੜਾ ਕੇ, ਇਹ ਵੀ ਜੰਗਮ ਤੇ ਸਰੇਵੜੇ ਜਿਹੜੇ ਹਨ ਇਹ ਆਪ ਪਹੁੰਚੇ ਹਨ। ਪੁਰਬ ਕਰਨ ਆਏ ਤੇ ਹਠੌਰਾ, ਕੁਰਸ਼ੇਤਰ ਵਿਖੇ ਸੂਰਜ ਗ੍ਰਹਿਣ ਨੂੰ ਉਹ ਗ੍ਰਹਿਣ ਲੱਗਿਆ ਹੈ, ਪੁਰਬ ਦਾ ਦਿਨ ਮਨਾਉਣ ਵਾਸਤੇ ਉੱਤੇ ਆਏ। ਸ੍ਰੀ ਨਾਨਕ ਠਾਨੀ ਮਨ ਐਸੇ, ਜਦੋਂ ਗੁਰੂ ਨਾਨਕ ਸਾਹਿਬ ਜੀ ਆਏ ਹੈ, ਇਹ ਸੰਨਿਆਸੀਆਂ ਬ੍ਰਹਮਣਾਂ ਨੂੰ ਔਰ ਵਿਦਵਾਨਾਂ ਨੂੰ ਦੇਖ ਕੇ ਮਨ ਵਿੱਚ ਇਸ ਤਰ੍ਹਾਂ ਦੀ ਧਾਰੀ ਹੈ, ਇਨਸੋ ਚਰਚਾ ਕਰੀਏ ਕੈਸੇ, ਜਿਹੜੇ ਬੜੇ ਬੜੇ ਸੰਨਿਆਸੀ ਹੋਰ ਵਿਦਵਾਨ ਆਏ ਇਹਨਾਂ ਨਾਲ ਵੀ ਕਿਵੇਂ ਚਰਚਾ ਕਰੀਏ, ਕਿਵੇਂ ਗਿਆਨ ਦੀ ਗੱਲਬਾਤ ਕਰੀਏ। ਪੰਡਤ ਵੱਡੇ ਜਿੰਨੇ ਹਿਰਦੇ ਜਿੰਨ ਗਰਬਾ, ਬੜਾ ਵਿਚਾਰ ਦੇ ਵੀ ਬੜੇ ਬੜੇ ਵਿਦਵਾਨ ਹੈ ਜਿਹਨਾਂ ਦੇ ਮਨ ਵਿੱਚ ਬੜਾ ਵਿਦਿਆ ਦਾ ਹੰਕਾਰ ਹੈ। ਮਾਨੀ ਸੰਨਿਆਸੀ ਜੇ ਸਰਬਾ, ਜਿਹੜੇ ਕੋਈ ਸੰਨਿਆਸੀ ਲੋਕ ਹੈ ਉਹ ਵੀ ਬੜੇ ਭਾਰੀ ਮਾਨੀ ਹੈ, ਹੰਕਾਰੀ ਹਨ, ਵੀ ਸਾਡੇ ਵਰਗਾ ਕੋਈ ਪੰਥ ਦਾ ਹੋਰ ਨਹੀਂ ਹੋ ਸਕਦਾ, ਅਸੀਂ ਬ੍ਰਾਹਮਣਾਂ ਦੇ ਵੀ ਗੁਰੇ ਹੁੰਦੇ ਹਾਂ। ਇੱਕ ਸਥਾਨ ਮਹਿ ਕੀਨੋ ਆਸਨ, ਇਸ ਕਰਕੇ ਇੱਕ ਸਥਾਨ ਤੇ ਭਾਵ ਜਿੱਥੇ ਉਹ ਸਿੱਧ ਮਟੀ ਵੱਡੀ ਗੁਰਦੁਆਰਾ ਬਣਿਆ, ਇੱਥੇ ਗੁਰੂ ਮਹਾਰਾਜ ਨੇ ਆਪਣਾ ਆਸਣ ਲਾ ਲਿਆ, ਚੌਂਕੜਾ ਮਾਰ ਲਿਆ ਹੈ। ਬੈਸ ਰਹੇ ਮਦ ਦੰਬ ਬਿਦਾ ਮਿਨਾਸਨ, ਗੁਰੂ ਮਹਾਰਾਜ ਜੀ ਸਾਰਿਆਂ ਦੇ ਵਿਚਕਾਰ ਜੋ ਪਖੰਡ ਨੂੰ ਨਾਸ ਕਰਨ ਵਾਲੀ ਉਹ ਬੈਠ ਰਹੇ ਹਨ। ਮਰਦਾਨਾ ਤਬ ਗਾਵਨ ਲਾਗਾ, ਗੁਰੂ ਮਹਾਰਾਜ ਸਾਰਿਆਂ ਦੇ ਵਿਚਕਾਰ ਜੇ ਹੋ ਕੇ ਬਹਿ ਗਏ ਹੈ, ਭਾਈ ਮਰਦਾਨਾ ਰਵਾਬ ਲੈ ਕੇ ਸ਼ਬਦ ਗਾਉਣ ਲੱਗ ਪਿਆ ਹੈ। ਮਧੁਰ ਰਾਗ ਸੋ ਉਰ ਅਨੁਰਾਗਾ, ਦੇ ਵਿੱਚ ਬੜਾ ਪ੍ਰੇਮ ਸਹਿਤ ਹੋ ਕੇ ਮਿੱਠੀ ਮਿੱਠੀ ਧੁਨ ਵਿੱਚ ਰਾਗ ਦੇ ਨਾਲ ਵਾਸ ਐ ਸੁਰ ਦੇ ਨਾਲ ਰਾਗ ਵਿੱਚ ਗਾਉਣ ਲੱਗਿਆ ਹੈ। ਤੇ ਛਿਨ ਇੱਕ ਰਾਣੀ ਸੁਤ ਲੀਨੇ, ਉਸ ਸਮੇਂ ਹੀ ਕਹਿੰਦੇ ਇੱਕ ਰਾਜੇ ਦੀ ਰਾਣੀ, ਉਹ ਹੰਸੀ ਦਾ ਰਾਜਾ ਸੀ, ਇਹਦਾ ਨਾਮ ਸੀ ਅੰਮ੍ਰਿਤ ਰਾਏ, ਇਹ ਚੜ੍ਹਾਈ ਕਰ ਗਿਆ ਸੀ ਤੇ ਇਹਦਾ ਅੱਗੇ ਪੁੱਤਰ ਸੀ ਜਗਤ ਰਾਏ, ਇਹ ਤਵਾਰੀਖ ਵਿੱਚ ਲਿਖਿਆ ਹੋਇਆ ਹੈ। ਕਹਿੰਦੇ ਉਹ ਜਿਹੜੀ ਰਾਣੀ ਹੈ ਨਾ ਹੰਸੀ ਦੀ, ਆਪਣੇ ਬੇਟੇ ਜਗਤ ਰਾਏ ਨੂੰ ਨਾਲ ਲੈ ਕੇ ਆਈ, ਨਿਕਟ ਬੰਦਨਾ ਕੀਨੇ, ਗੁਰੂ ਮਹਾਰਾਜ ਦੇ ਨੇੜੇ ਆਈ, ਆਉਂਦਿਆਂ ਸਾਰ ਰਾਣੀ ਨੇ ਆਪਣੇ ਪੁੱਤਰ ਦੇ ਸਮੇਤ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਟੇਕਿਆ ਹੈ। ਦੇਖ ਕੇ ਸਤਰੂ ਪਰਬਲ ਬਹੁ ਬਾਢੇ, ਕਿਉਂਕਿ ਜਿਹੜੀ ਰਾਣੀ ਆਈ ਨਾ ਪੁੱਤਰ ਨੂੰ ਲੈ ਕੇ, ਇਹਦੇ ਕਹਿੰਦੇ ਹੋਰ ਜਿਹੜੇ ਬੈਰੀ ਹੈ ਕਹਿੰਦੇ ਬਹੁਤ ਇਹਦੇ ਉੱਪਰ ਕਹਿੰਦੇ ਬਰਬਲ ਹੋ ਗਏ ਹੈ। ਦੇਸ਼ ਖੋਸ ਸੇ ਪੁਰ ਤੇ ਕਾਢੇ, ਪਤੀ ਨੂੰ ਮਾਰ ਦਿੱਤਾ, ਇਹਦਾ ਰਾਜਧਾਨੀ ਦੇਸ਼ ਖੋ ਲਿਆ, ਤੇ ਰਾਣੀ ਨੂੰ ਕਹਿੰਦੇ ਪੁੱਤਰ ਸਮੇਤ ਹੀ ਸ਼ਹਿਰ ਤੋਂ ਕੱਢ ਮਾਰਿਆ, ਬਾਹਰ ਪਰ ਹਾਂਸੀ ਤੋਂ ਕੱਢ ਦਿੱਤਾ ਹੈ। ਭਈ ਦੀਨ ਭਿਖ ਸੰਤ ਕਿਰਪਾਲਾ, ਇਹ ਵੀ ਰਾਣੀ ਵੀ ਆਈ ਹੋਈ ਹੈ ਇੱਥੇ ਕੁਰਸ਼ੇਤਰ ਵਿਖੇ, ਗੁਰੂ ਮਹਾਰਾਜ ਦਿਆਲੂ ਕਿਰਪਾਲੂ ਵੀ ਇਸ ਮਹਾਤਮਾ ਸੰਤ ਹੈ, ਇਹ ਦੇਖ ਕੇ ਮਹਾਰਾ ਬਹੁਤ ਅੱਗੇ ਨਿਮਰਤਾ ਸਹਿਤ ਹੋਈ ਹੈ। ਆਨ ਬੇਨਤੀ ਕੀਨ ਵਿਸਾਲਾ, ਹੰਸੀ ਦੀ ਰਾਣੀ ਨੇ ਆਪਣੇ ਪੁੱਤਰ ਸਮੇਤ ਆ ਕੇ ਸਤਿਗੁਰੂ ਅੱਗੇ ਬਹੁਤ ਬੇਨਤੀ ਕੀਤੀ ਹੈ। ਤੇ ਭੂਪਤ ਸੁਤ ਮ੍ਰਿਗ ਕੋ ਮਾਰੀ, ਇਹ ਜਿਹੜਾ ਕਹਿੰਦੇ ਰਾਜੇ ਦਾ ਪੁੱਤਰ ਸੀ ਭਾਵ ਅੰਮ੍ਰਿਤ ਰਾਏ ਦਾ ਪੁੱਤਰ ਸੀ ਨਾ ਜਗਤ ਰਾਏ, ਇਹਨੇ ਆਉਂਦੇ ਹੁੰਦੇ ਨੇ ਰਸਤੇ ਵਿੱਚੋਂ ਕਹਿੰਦੇ ਸ਼ਿਕਾਰ ਜਾ ਕਰਕੇ ਇੱਕ ਹਰਨ ਮਾਰਿਆ ਹੋਇਆ ਸੀ। ਧਰੀ ਭੇਟ ਤਿੰਨ ਗੁਰੂ ਅਗਾਰੀ, ਹੋਏ ਜਿਹੜਾ ਜਗਤ ਰਾਏ ਹੈ ਨਾ ਪੁੱਤਰ, ਉਹਨੇ ਹਾਂ ਜਿਹੜਾ ਮਾਰਿਆ ਹੋਇਆ ਹਰਨ ਹੈ, ਇਹੀ ਸਤਿਗੁਰੂ ਅੱਗੇ ਭੇਟਾ ਰੱਖਦੀ, ਮਰਿਆ ਹੋਇਆ ਹਰਨੀ ਅੱਗੇ ਲਿਆ ਰੱਖਿਆ ਹੈ। ਕਹਿ ਸੁਰਿਪ ਨੈ ਦੀਨ ਨਕਾਰੇ, ਇਹ ਜਿਹੜਾ ਜਗਤ ਰਾਏ ਰਾਣੀ ਦਾ ਪੁੱਤਰ ਕਹਿਣ ਲੱਗਿਆ ਮਹਾਰਾ ਕੀ ਦੱਸਾਂ ਸੰਤੋ, ਬੈਰੀਆਂ ਨੇ ਬਹੁਤ ਮਾਰਿਆ ਹੈ। ਹਮ ਆਏ ਆਪ ਪਾਸ ਤੁਮਾਰੇ, ਅਸੀਂ ਮਾਂ ਤੇ ਪੁੱਤਰ ਤੁਹਾਡੇ ਕੋਲ ਚੱਲ ਕੇ ਆਏ ਹਾਂ। ਕਿਰਪਾ ਕਰੋ ਬਚ ਭਾਖੋ ਐਸੇ, ਗੁਰੂ ਨਾਨਕ ਸਾਹਿਬ ਸਾਧੂ ਸੰਤ ਆਪ ਕਿਰਪਾ ਕਰਕੇ ਐਸਾ ਬਚਨ ਕਹੋ ਮੁਖ ਤੋਂ, ਰਾਜ ਹਮੈ ਪ੍ਰਾਪਤ ਹੋਇ ਜੈਸੇ। ਇਸ ਬਚਨ ਨਾਲ ਨਾਲ ਮਹਾਰਾਜ ਮੈਨੂੰ ਸਾਨੂੰ ਦੁਬਾਰਾ ਰਾਜ ਭਾਗ ਪ੍ਰਾਪਤ ਹੋ ਜਾਵੇ। ਸੁਣ ਤੇ ਸੋ ਕਹਿ ਗੁਰੂ ਕਿਰਪਾਲਾ, ਜਿਹੜਾ ਰਾਣੀ ਦਾ ਪੁੱਤਰ ਜਗਤ ਰਾਏ ਹੈ ਉਤੋਂ ਸੁਣ ਕੇ ਸਤਿਗੁਰੂ ਫਿਰ ਉਹਨੂੰ ਕਹਿਣ ਲੱਗੇ, ਬ੍ਰਹਮ ਭੋਜ ਤੁਮ ਕਰ ਹੋ ਵਿਸਾਲਾ, ਕਹਿੰਦੇ ਵੀ ਜਗਤ ਰਾਏ ਜੇ ਤੂੰ ਰਾਜ ਭਾਗ ਪ੍ਰਾਪਤ ਕਰਨਾ, ਇੱਥੇ ਹੁਣ ਪੁਰਬ ਲੱਗਿਆ ਹੋਇਆ, ਤੂੰ ਵੀ ਬ੍ਰਹਮ ਦੇ ਨਾਂ ਤੇ ਪਰਮੇਸ਼ਰ ਦੇ ਨਾਂ ਤੇ ਭੋਜਨ ਬਣਾ ਕੇ ਛਕਾਉਣਾ ਕਰ ਸਾਰਿਆਂ ਨੂੰ। ਪ੍ਰਾਪਤ ਹੋਇਆ ਹੈ ਰਾਜ ਬਹੋਰੀ, ਤੂੰ ਪਰਮੇਸ਼ਰ ਦੇ ਨਾਮ ਤੇ ਭੋਜਨ ਛਕਾਏਗਾ, ਕਲਾ ਵਰਤੇਗੀ, ਤੈਨੂੰ ਕਹਿੰਦੇ ਦੁਬਾਰਾ ਫਿਰ ਰਾਜ ਭਾਗ ਪ੍ਰਾਪਤ ਹੋ ਜਾਊਗਾ। ਸੋ ਬੋਲੇ ਤਬ ਦੁਆ ਕਰ ਜੋਰੀ, ਉਸ ਵੇਲੇ ਕਹਿੰਦੇ ਜਿਹੜਾ ਜਗਤ ਰਾਏ ਰਾਣੀ ਦਾ ਪੁੱਤਰ ਸੀ, ਇਹ ਵੀ ਤੇ ਰਾਣੀ ਵੀ ਇਹਦੀ ਮਾਂ ਦੋਵੇਂ ਹੱਥ ਜੋੜ ਕੇ ਬੋਲੇ ਹਨ, ਭੋਜਨ ਹਿਤ ਹਮ ਪਾਸਨ ਦਰਬਾ, ਗੁਰੂ ਨਾਨਕ ਸਾਹਿਬ ਮਹਾਰਾਜ ਭੋਜਨ ਵਾਸਤੇ ਤਾਂ ਸਾਡੇ ਕੋਲ ਕੋਈ ਹੈ ਨੀ ਧਨ ਪਦਾਰਥ, ਕਰਤ ਯੁੱਧ ਤਹਿ ਖਰਚਿਓ ਸਰਬਾ, ਜਿਹੜਾ ਮਹਾਰਾਜ ਹੈਗਾ ਸੀ ਉਹ ਜੰਗ ਯੁੱਧ ਕਰਦਿਆਂ ਹੋਇਆਂ ਬੈਰੀਆਂ ਦੇ ਨਾਲ ਉਹ ਖਰਚ ਦਿੱਤਾ ਮੁਕਾ ਦਿੱਤਾ ਹੈ। ਅਬ ਹਮ ਹੋਏ ਰੰਕ ਸਮਾਨਾ, ਗੁਰੂ ਨਾਨਕ ਸਾਹਿਬ ਅਸੀਂ ਦੋਵੇਂ ਮਹਾਂਪੁਰ ਸੱਚ ਬੋਲਦੇ, ਹੁਣ ਤਾਂ ਅਸੀਂ ਜਿਵੇਂ ਕੋਈ ਕੰਗਾਲ ਹੁੰਦੇ ਆ ਨੰਗ ਮਲੰਗ, ਉਹਨਾਂ ਵਰਗੇ ਹੋ ਗਏ, ਕਣੀ ਕੌਡੀ ਨੀ ਕੋਲ। ਆਏ ਸ਼ਰਨੰਗ ਸੰਤ ਮਹਾਨ, ਤੁਸੀਂ ਮਹਾਰਾ ਮਹਾਨ ਸੰਤ, ਉਹ ਜਾਣ ਕੇ ਅਸੀਂ ਗਰੀਬ ਤੁਹਾਡੇ ਸ਼ਰਨ ਚੱਲ ਕੇ ਆਏ ਹਾਂ। ਸ੍ਰੀ ਗੁਰ ਕਹਿ ਕਰੋ ਅਸ ਰੀਤੀ, ਗੁਰੂ ਮਹਾਰਾਜ ਕਹਿੰਦੇ ਵੀ ਚੰਗਾ ਜੇ ਤੁਹਾਡੇ ਕੋਲ ਮਾਇਆ ਹੈ ਨੀ ਹੈ ਤੇ ਰਾਜ ਭਾਗ ਲੈਣਾ, ਫਿਰ ਇਸ ਤਰ੍ਹਾਂ ਦੀ ਰੀਤੀ ਤੁਸੀਂ ਕਰ ਲਓ। ਕੋਰੋ ਮਟਕਾ ਆਨਸ ਪ੍ਰੀਤੀ, ਮਹਾਰਾਜ ਕਹਿੰਦੇ ਵੀ ਜਗਤ ਰਾਏ ਇੱਥੋਂ ਆ ਦੁਕਾਨ ਤੋਂ ਜਿਹੜਾ ਕੋਰਾ ਜਿਹਾ ਘੜਾ ਨਾ, ਬੜੀ ਪ੍ਰੀਤੀ ਸਿੱਖ ਵਧੀਆ ਤੂੰ ਖਰੀਦ ਕੇ ਲਏ ਆ। ਇਸ ਮ੍ਰਿਗ ਕੋ ਸਭ ਮਾਸ ਸਵਾਰ, ਜਿਹੜਾ ਮ੍ਰਿਗ ਜਿਹਾ ਤੂੰ ਮਾਰ ਕੇ ਲਿਆਂਦਾ ਨਾ ਸਾਡੇ ਅੱਗੇ ਰੱਖਿਆ, ਕਹਿੰਦਾ ਮਾਸ ਜਿਹਾ ਆਪਣਾ ਸਵਾਰ ਲਾ, ਭਾਵੇਂ ਦੇ ਉੱਪਰ ਖਲ ਜੀ ਲਾ ਲੋ ਕੇ ਨਾ, ਵਿਚਲਾ ਜਿਹੜਾ ਕੋਈ ਹੈਗਾ ਖਾਣ ਯੋਗ ਉਹਨੂੰ ਤੂੰ ਸੰਭਾਲ ਲਾ, ਠੀਕ ਠਾਕ ਕਰ ਲਾ। ਭਲੀ ਪ੍ਰਕਾਰ ਤਾਂ ਹਿਮੈ ਡਾ ਰਹੋ, ਇਸ ਤਰ੍ਹਾਂ ਕਹਿੰਦੇ ਉੱਪਰੋਂ ਚਮੜੀ ਜੀ ਲਾ ਕੇ ਤੇ ਫਿਰ ਜਿਹੜਾ ਕੋਰਾ ਮਟਕਾ ਜਾਂ ਘੜਾ ਜਿਹਾ ਲਿਆਂਦਾ ਉਹਦੇ ਵਿੱਚ ਮਾਸ ਨੂੰ ਪਾ ਦੇ। ਮਾਰਨ ਸਰਬ ਪਾਏ ਇਸ ਮਾਹੀ, ਉਹਨੂੰ ਬਾਅਦ ਕਹਿੰਦੇ ਜਿਹੜਾ ਮਾਸ ਜਿਹਾ ਹੈ ਨਾ ਸਭ ਤਰ੍ਹਾਂ ਦੇ ਮਸਾਲੇ ਮਸੂਲੇ ਜੇ ਪਾ ਕੇ ਅਗਨ ਬਾਰ ਰੀ ਦਹੋ ਅਬ ਤਾਹੀ, ਜਗਤ ਰਾਏ ਬੱਚੇ ਕਹਿੰਦੇ ਅਗਨੀ ਬਾਲ ਕੇ ਤੇ ਫਿਰ ਉਹਨੇ ਚੰਗੀ ਤਰ੍ਹਾਂ ਇੱਥੇ ਰਹਿਣ ਲਾ। ਇਸ ਪ੍ਰਕਾਰ ਕੀ ਆਇਸ ਸੁਣ ਕੇ, ਇਸ ਤਰ੍ਹਾਂ ਦੀ ਇਹ ਜਿਹੜਾ ਜਗਤ ਰਾਏ ਰਾਣੀ ਦਾ ਪੁੱਤਰ ਹੈ ਸਤਿਗੁਰੂ ਦੀ ਆਗਿਆ ਸੁਣ ਕੇ, ਕਰਤ ਭਏ ਤਸ ਸਭ ਵਿਦ ਗੁਣ ਕੈ, ਹਾਂ ਕਹਿੰਦੇ ਸਾਰਾ ਤਰੀਕਾ ਵਿਚਾਰ ਕੇ ਉਸੇ ਤਰ੍ਹਾਂ ਕਰਨ ਲੱਗ ਪਏ ਹਨ। ਚੁੱਲ੍ਹੇ ਕੋ ਕਰ ਮਟਕਾ ਧਾਰਿਓ, ਕਹਿੰਦੇ ਪਹਿਲਾਂ ਚੁੱਲ੍ਹਾ ਜਿਹਾ ਬਣਾਉਣਾ ਕੀਤਾ, ਫਿਰ ਉਸ ਤੋਂ ਬਾਅਦ ਕਹਿੰਦੇ ਜਿਹੜਾ ਉਹ ਕੋੜਾ ਘੜਾ ਜਿਹਾ ਸੀ ਉਹਦੇ ਤੇ ਰੱਖ ਦਿੱਤਾ ਹੈ। ਮਾਸ ਮਿਰਗ ਕੋ ਸਰਬ ਸਵਾਰਿਓ, ਜਿਹੜਾ ਹਰਨ ਜਿਹਾ ਮਾਰਿਆ ਸੀ ਉਹਦਾ ਸਾਰਾ ਮਾਸ ਜਿਹਾ ਸਵਾਰਿਆ, ਉਪਰਲੀ ਖਲਜੀ ਲਾਹ ਕੇ ਵਿਚਲਾ ਸਭ ਕੁਛ ਉਹਦੇ ਵਿੱਚ ਪਾ ਦਿੱਤਾ, ਹੜ ਛੁੜ ਜੇ ਪਰੇ ਕਰਕੇ ਸਿੱਟ ਕੇ। ਤਾਂ ਮੈਂ ਪਾਏ ਹੁਤਾਸਨ ਬਾਰਾ, ਕੋਰੇ ਘੜੇ ਵਿੱਚ ਪਾ ਕੇ ਫਿਰ ਅੱਗ ਬਾਲ ਦਿੱਤੀ। ਬਹੁਤ ਬਿਪਰਨ ਜਬ ਹੈ ਨਿਹਾਰਾ, ਉੱਥੇ ਹੁਣ ਵਿਚਾਲੇ ਹੀ ਬੈਠੇ ਸੀ ਜਦੋਂ ਬਹੁਤੇ ਬ੍ਰਾਹਮਣਾਂ ਨੇ ਕਹਿੰਦੇ ਵੇਖਿਆ ਹੈ। ਵਿਦਿਆ ਮੈਂ ਪੰਡਿਤ ਵੱਡ ਮਾਨੀ, ਜਿਹੜੇ ਕਹਿੰਦੇ ਵਿਦਿਆਵਾਨ ਸੀ, ਬੜੇ ਬੜੇ ਮਾਨੀ ਹੰਕਾਰੀ ਪੰਡਿਤ ਵਿਦਵਾਨ ਸੀ। ਨਿਕਸਿਓ ਧੂਮ ਦੇਖ ਰਿਸ ਠਾਨੀ, ਅੱਗ ਜੀ ਬਾਲੀ ਹੈ ਧੂੰਆਂ ਜਾਂ ਨਿਕਲਿਆ, ਦੇਖ ਕੇ ਬੜਾ ਗੁੱਸਾ ਕੀਤਾ ਉਹਨਾਂ ਨੇ। ਆਜ ਧਰਨ ਕੋ ਗ੍ਰਹਿਣ ਆਕਾਸ਼ਾ, ਆਪੋ ਵਿੱਚ ਇੱਕ ਦੂਸਰੇ ਨੂੰ ਕਹਿੰਦੇ ਆ ਦੇਖੋ ਅੱਜ ਆਕਾਸ਼ ਦੇ ਵੀ ਸੂਰਜ ਨੂੰ ਗ੍ਰਹਿਣ ਲੱਗਿਆ ਹੋਇਆ। ਇਹ ਅਜਾਨ ਰੀਦਨ ਲੱਗ ਮਾਸਾ, ਕਿਵੇਂ ਕਹਿੰਦੇ ਮਾਂ ਪੁੱਤ ਕਿੰਨੇ ਅਣਜਾਣ ਹੈ, ਇਹ ਮਾਸ ਰਿੰਨਣ ਲੱਗ ਪਿਆ ਅੱਗ ਬਾਲ ਕੇ। ਬੇਕਾਰ ਕੁੱਤ ਕੇ ਸ਼ਸਤਰ ਅਪਾਰਾ, ਕਈ ਤਾਂ ਕਹਿੰਦੇ ਹੱਥ ਵੀ ਸੋਟੇ ਜੇ ਲਈ ਲੈ ਰਿਹਾ, ਕਈਆਂ ਨੇ ਹੋਰ ਬੇਅੰਤ ਸ਼ਸਤਰ ਗੁਣਾਸੇ ਫੜ ਲਏ। ਆਏ ਨਿਕਟ ਕਹਿ ਕਰ ਹੋ ਪ੍ਰਹਾਰਾ, ਨੇੜੇ ਜੇ ਆ ਗਏ ਇੱਕ ਦੂਸਰੇ ਨੂੰ ਕਹਿੰਦੇ ਵੀ ਮਾਰੋ ਇਹਨਾਂ ਨੂੰ ਆਪਾਂ ਛੱਡਣਾ ਨਹੀਂ। ਕੋ ਤੇਰੋ ਹੈ ਵਰਣ ਅਧਰਮੀ, ਜੋ ਕੋਈ ਕਹਿਣ ਲੱਗਿਓ ਧਰਮੀਆ ਕਿਹੜਾ ਤੇਰਾ ਕੋਈ ਵਰਨ, ਕਿਹੜੀ ਤੇਰੀ ਜਾਤ ਹੋਏ। ਕੋ ਕੀਨੋ ਤੈ ਕਰਮ ਕੁਕਰਮੀ, ਕਰਮੀ ਹੈ ਕਿਹੜਾ ਤੂੰ ਇਹ ਖੋਟਾ ਕਰਮ ਕੀਤਾ, ਕੀ ਇਹ ਕਰਨ ਲੱਗ ਪਈ ਹੈ ਤੂੰ। ਦਿਵਸ ਆਜ ਕੇ ਤੁਰਕ ਸੇ ਮਾਨਵ, ਮੂਰਖਾ ਤੈਨੂੰ ਪਤਾ ਨੀ ਅੱਜ ਦੇ ਦਿਨ ਤਾਂ ਜਿਹੜੇ ਕੋਈ ਮੁਸਲਮਾਨ ਵੀ ਹਨ। ਸੋ ਭੀ ਤਰਾਸ ਹਿਰਦੈ ਬਹੁ ਠਾਨਵ, ਸੂਰਜ ਨੂੰ ਗ੍ਰਹਿਣ ਲੱਗਿਆ ਦੇਖ ਕੇ ਉਹ ਵੀ ਹਿਰਦੇ ਵਿੱਚ ਬੜਾ ਭਾਰੀ ਡਰ ਪੈ ਜਾ ਧਾਰ ਦੇ। ਕਰ ਇਸ਼ਨਾਨ ਦੇਨ ਪੁੰਨ ਦਾਨ, ਇਹ ਸੂਰਜ ਨੂੰ ਕਹਿਣ ਲੱਗਿਆ ਇਸ ਸਮੇਂ ਤਾਂ ਇਸ਼ਨਾਨ ਕਰੀਦਾ, ਇਸ਼ਨਾਨ ਕਰਕੇ ਫਿਰ ਸਾਧੂਆਂ ਸੰਤਾਂ ਨੂੰ ਦਾਨ ਦੇਈਦਾ। ਇਨ ਕਾਜਨ ਕੋ ਕਾਲ ਮਹਾਨਾ, ਮੂਰਖਾ ਪਤਾ ਨੀ ਨਾ ਕੰਮਾਂ ਦਾ ਸਮਾਂ, ਵੀ ਇਸ਼ਨਾਨ ਕਰਨਾ ਫਿਰ ਦਾਨ ਦੇਣਾ। ਦੋਹਰਾ ਸੁਨ ਕਰ ਤਿੰਨ ਤੇ ਸ੍ਰੀ ਗੁਰੂ, ਉਹ ਜਦੋਂ ਬੱਚੇ ਜਗਤ ਰਾਏ ਨੂੰ ਕਿਹਾ ਤੇ ਉਹ ਤਾਂ ਬੋਲਿਆ ਨੀ ਨਾ ਮਾਂ ਬੋਲੀ, ਇਹ ਮਹਾਰਾਜ ਸੁਣ ਕੇ ਉਹਨਾਂ ਤੋਂ ਬਚਨ ਕਹੇ ਅਸਰੀਤ, ਇਸ ਰੀਤੀ ਦੇ ਫਿਰ ਮਹਾਰਾਜ ਜੀ ਨੇ ਬਚਨ ਕਹੇ ਨਾ। ਸ਼ੁਦਾ ਲੱਗੀ ਮੋਕੋ ਵੱਡੀ, ਕਹਿੰਦੇ ਵੀ ਅਸੀਂ ਇਹਨਾਂ ਨੂੰ ਕਹਿ ਕੇ ਕਹਿਆ ਕਰਾਇਆ ਹੈ, ਸਾਨੂੰ ਕਹਿੰਦੇ ਬੜੀ ਤਕੜੀ ਭੁੱਖ ਲੱਗੀ ਸੀ, ਹਿਤ ਆਹਾਰ ਕਿਛ ਕੀਤ, ਇਸ ਕਰਕੇ ਸ਼ਕਣ ਸ਼ਕਾਉਣ ਵਾਸਤੇ ਨਾ ਭੋਜਨਾ ਥੋੜਾ ਬਹੁਤਾ ਕੁਝ ਕਰਿਆ ਕਰਾਇਆ। ਚੌਪਈ ਦਿਜ ਤਬ ਬੋਲੇ ਬਚਨ ਕਠੋਰਾ, ਹਾਂ ਸੁਣ ਕੇ ਜਿਹੜੇ ਬ੍ਰਾਹਮਣ ਸੀ ਮਹਾਰਾਜ ਨੂੰ ਫਿਰ ਸਖਤ ਲਫ਼ਜ਼ ਬੋਲੇ, ਕਿਆ ਰੀ ਦਿਓ ਤੁਮ ਤਰਾਸ ਨ ਥੋਰਾ, ਉਹ ਕੀ ਰਿਹਾ ਤੈਨੂੰ ਕੋਈ ਮਾੜਾ ਮੋਟਾ ਡਰ ਪੈ ਹੈ ਨਹੀਂ, ਬਿਨਾ ਬਿਲਮ ਸੋ ਦੇਹ ਦਿਖਾਈ, ਕੋਰੇ ਘੜੇ ਦਾ ਮਟਕਾ ਢੱਕਣ ਜਾ ਚੜ ਕੇ ਬਿਨਾ ਦੇਰੀ ਤੋਂ ਕਹਿੰਦੇ ਦਿਖਾ ਲੇ ਸਾਨੂੰ, ਨਾਤਰ ਤੁਝ ਮਾਰੈ ਇਹ ਥਾਈ, ਇਦਾਂ ਵੀ ਖਾਣ ਵਾਲਿਆ ਨੇ ਇਸੇ ਥਾਂ ਤੈਨੂੰ ਮਾਰ ਮੁਕਾਮ। ਤਬ ਜਿਨ ਦੇਖਿਓ ਸੋ ਦਜ ਕਹੀ, ਮਹਾਰਾਜ ਨੇ ਤਾਂ ਢੱਕਣ ਜਾ ਚੁੱਕਿਆ ਕੋਈ ਨੀ ਹੈ, ਜਿਨ੍ਹਾਂ ਨੇ ਕਹਿੰਦੇ ਉਹ ਦੇਖਿਆ ਸੀ ਉਹ ਬ੍ਰਾਹਮਣ ਕਹਿਣ ਲੱਗੇ, ਇਸ ਮਟਕੇ ਮੈਂ ਆਮਿਖ ਇਹੀ, ਜਿਹੜਾ ਕੋਰਾ ਜਾ ਘਰੇ ਦੇ ਵਿੱਚ ਹੋਰ ਕੀ ਹੈ, ਕਹਿੰਦੇ ਹਮਾ ਮਾਸ ਨੂੰ ਹਰਨ ਦਾ ਮਾਸ ਹੀ ਹੈ, ਹਮਰੇ ਦੇਖਤ ਇਨ ਹੈ ਸਵਾਰਾ, ਲਿਆ ਸਾਡੇ ਦੇਖਦਿਆਂ ਦੇਖਦਿਆਂ ਆ ਜਿਹੜਾ ਪੁੱਤਰ ਬੈਠਾ ਮਾਂ ਬੈਠੀ ਇਹਨਾਂ ਨੇ ਕਹਿੰਦੇ ਸਵਾਰਿਆ, ਖਲਜੀ ਲਾ ਕੇ ਹੜ ਚੁੰਪਰੇ ਕਰਕੇ ਵਿੱਚ ਪਾਇਆ ਮਾਸ, ਪਾਏ ਬੀਚ ਪਾਵਕ ਕੋ ਬਾਰਾ, ਸਾਡੇ ਦੇਖਦਿਆਂ ਘੜੇ ਵਿੱਚ ਪਾ ਕੇ ਤੇ ਫਿਰ ਸਾਡੇ ਸਾਹਮਣੇ ਇਹਨਾਂ ਨੇ ਅੱਗ ਬਾਲੀ ਹੈ, ਮਾਰੋ ਇਸੇ ਨ ਲਾਵੋ ਬੇਰਾ, ਕਰਕੇ ਤਿੰਨਾਂ ਨੂੰ ਮਾਰੋ ਕਹਿੰਦੇ ਦੇਰੀ ਨਾ ਲਾਓ, ਅਸ ਕੁਕਾਜ ਕੋ ਕਰੈ ਨ ਫੇਰਾ, ਹੋਏ ਮਾਰ ਦਿੱਤੇ ਫਿਰ ਐਸਾ ਜਿਹੜਾ ਖੋਟਾ ਕੰਮ ਮੁੜ ਕੇ ਨੀ ਫਿਰ ਇੱਥੇ ਕੋਈ ਆ ਕੇ ਕਰੇਗਾ, ਧਰਮ ਰੀਤ ਇਨ ਦੀਨ ਵਿਗਾਰੀ, ਦੇਖੋ ਜਿਹੜਾ ਧਰਮ ਦੀ ਮਰਜ਼ਾਦਾ ਹੈ ਰੀਤੀ ਇਹਨਾਂ ਨੇ ਇੱਥੇ ਆ ਕੇ ਵਿਗਾੜ ਦਿੱਤੀ ਹੈ, ਅਗਨ ਹੋਤ ਐਸਨ ਕੋ ਮਾਰੀ, ਦੂਸਰੇ ਨੂੰ ਕਹਿੰਦੇ ਇਹੋ ਜਿਹਿਆਂ ਨੂੰ ਮਾਰਿਆਂ ਦਾ ਕੋਈ ਮਾਰਨ ਦਾ ਕੋਈ ਪਾਪ ਨਹੀਂ ਹੁੰਦਾ, ਦੋਹਰਾ ਗੁਰੂ ਕਹਿ ਬਲ ਕਰੋ ਜੇ, ਗੁਰੂ ਮਹਾਰਾਜ ਕਹਿੰਦੇ ਵੀ ਜੇ ਤੁਸੀਂ ਆਪਣਾ ਬਲ ਜਾ ਦਿਖਾਉਣਾ ਕਰਦੇ ਹੋ, ਹਤਨ ਬਿਖੈ ਹਿਤ ਹੋਏ, ਸਾਰਿਆਂ ਨੂੰ ਮਾਰਨ ਵਿੱਚ ਹੀ ਤੁਹਾਡਾ ਹਿਤ ਹੋ ਰਿਹਾ, ਪ੍ਰੇਮ ਹੋ ਰਿਹਾ ਵੀ ਮਾਰਨਾ ਹੈ ਤੁਹਾਨੂੰ, ਜੋ ਮਨ ਹੈ ਤਿਉਂ ਕਰੋ ਅਬ, ਫਿਰ ਵੀ ਤੁਹਾਡੇ ਜਿਵੇਂ ਮਨ ਵਿੱਚ ਆਉਂਦਾ ਉਵੇਂ ਕੱਲੋ ਮਾਰਨਾ ਚਾਹੁੰਦੇ ਮਾਰ ਲਓ, ਪਰਜਤ ਇਹਾਂ ਨਾ ਕੋਈ, ਤੁਹਾਨੂੰ ਕਹਿੰਦੇ ਕੋਈ ਮਾਰਨ ਨੂੰ ਰੋਕਦਾ ਹੈ। ਚੌਪਈ ਜੇ ਤੁਮ ਹਮਸੋਂ ਚਰਚਾ ਕਰਨੀ, ਤੁਸੀਂ ਆਪਣੇ ਆਪ ਨੂੰ ਵਿਦਵਾਨ ਕਹਾਉਣੇ, ਸਾਡੇ ਨਾਲ ਕੋਈ ਗਿਆਨ ਚਰਚਾ ਕਰਨੀ, ਧਰਮ ਅਧਰਮ ਰੀਤ ਜਾਂ ਵਰਨੀ, ਧਰਮ ਕੀ ਹੁੰਦਾ ਅਧਰਮ ਕੀ ਹੁੰਦਾ, ਅਧਰਮ ਦੀ ਰੀਤੀ ਕੀ ਹੈ, ਧਰਮ ਦੀ ਰੀਤੀ ਜਿਵੇਂ ਕਹੀ ਹੋਈ ਹੈ। ਤੋ ਪੰਡਿਤ ਸਭ ਮਿਲ ਸਨ ਆਸੀ, ਤੁਹਾਡੇ ਵਿੱਚੋਂ ਕਹਿੰਦੇ ਸਾਰੇ ਜਿਹੜੇ ਪੰਡਿਤ ਕੀ ਵਿਦਵਾਨ ਹੈ, ਹੋਰ ਜਿਹੜੇ ਕੁਛ ਸੰਨਿਆਸੀ ਸਾਧੂ ਵਿਦਵਾਨ ਮਿਲ ਕੇ ਆਏ, ਕਰੋ ਚਰਚਾ ਹਮ ਪਾਸੀ, ਸਾਡੇ ਕੋਲ ਆ ਕੇ ਬੈਠ ਜਾਓ ਤੇ ਸਾਡੇ ਨਾਲ ਕਹਿੰਦੇ ਇਸ ਸੰਬੰਧ ਵਿੱਚ ਗਿਆਨ ਚਰਚਾ ਕਰ ਲੋ। ਸੁਣੇ ਸਤੀਰਜ ਬਚਨਾ ਜਬ ਹੀ, ਗੁਰੂ ਮਹਾਰਾਜ ਦੇ ਜਿਹੜੇ ਬਚਨ ਹੈ ਧੀਰਜ ਸਹਿਰ ਸੁਣੇ ਵੀ ਤਾਂ ਡਰਦੇ ਹੀ ਨਹੀਂ। ਮਿਲ ਆਏ ਪੰਡਿਤ ਜੇ ਸਭ ਹੀ, ਵਿਦਵਾਨ ਸੀ ਸਾਰੇ ਕਹਿੰਦੇ ਮਿਲ ਕੇ ਇਕੱਠਿਆਂ ਹੋ ਕੇ ਆ ਗਏ ਸਤਿਗੁਰੂ ਜੀ ਪਾਸ, ਵਿਦਿਆਵਾਨ ਹੁਤੇ ਸੰਨਿਆਸੀ, ਸੰਨਿਆਸੀਆਂ ਸਾਧੂਆਂ ਵਿੱਚੋਂ ਕਹਿੰਦੇ ਵਿਦਵਾਨ ਲੋਕ ਹੈ ਸੀ, ਅਪਰ ਲੋਕ ਆਏ ਬਹੁ ਪਾਸੀ, ਹੋਰ ਜਿਹੜੇ ਸੂਰਜ ਗ੍ਰਹਿਣ ਦੇ ਪਰੋਤੇ ਲੋਕ ਆਏ ਸੀ ਉਹ ਵੀ ਇੱਥੇ ਕੋਲ ਆ ਗਏ ਹਨ। ਇੱਕ ਨਾਨੂ ਸੋ ਪੰਡਿਤ ਭਾਰੀ, ਇਹਨਾਂ ਵਿੱਚੋਂ ਇੱਕ ਨਾਨੂ ਨਾਮ ਦਾ ਬੜਾ ਧਾਰੀ ਵਿਦਵਾਨ ਹੈ ਸੀ, ਕੀਨ ਦਿਗਵਿਜੈ ਜਗਤ ਮਝਾਰੀ, ਸੰਸਾਰ ਦੇ ਵਿੱਚ ਕਹਿੰਦੇ ਹਰ ਪਾਸੇ ਨੇ ਜਾ ਕੇ ਬੜੇ ਬੜੇ ਵਿਦਵਾਨਾਂ ਨੂੰ ਜਿੱਤ ਲਿਆ ਹੋਇਆ ਸੀ, ਪੜੇ ਉਪਵੇਖਤ ਜੋ ਪੁਰਾਣਾ, ਨਾਨੂ ਵਿਦਵਾਨ ਸੀ ਕਹਿੰਦੇ ਜਿਹੜਾ ਵਿਆਸ ਜੀ ਨੇ ਭਵਿੱਖਤ ਪੁਰਾਣ ਲਿਖਿਆ ਉਹਨੂੰ ਇਹਨੇ ਚੰਗੀ ਤਰ੍ਹਾਂ ਪੜਿਆ ਹੋਇਆ ਸੀ, ਜਿਹ ਮਹਿ ਸ੍ਰੀ ਗੁਰ ਸੁਜਸ ਮਹਾਨ, ਭਗਵਤ ਪ੍ਰਾਣ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦਾ ਬੜਾ ਭਾਰੀ ਸ੍ਰੇਸ਼ਟ ਜਸ ਲਿਖਿਆ ਹੋਇਆ ਹੈ। ਏਵੰ ਵੈ ਅਧਰਮ ਪ੍ਰਚੁਰਿਓ ਭਵਿੱਖਤੀ ਜਦਾ ਕਲੋ, ਤਦਾ ਵੈ ਲੋਕ ਰੱਖਿਆ ਅਰਥੇ ਮਨਿਸ਼ਾਨਾ ਨਾਸਵੇ, ਇਸ ਤਰ੍ਹਾਂ ਬੇਦੀ ਸਬੰਸ਼ ਨਾਨਕੋ ਵੇ ਜਦੋਂ ਏਵੰ ਨਿਸ਼ਚੇ ਕਰਕੇ ਹਰ ਪਾਸੇ ਅਧਰਮ ਹੀ ਧਰਮ ਜਾਣੀ ਪਾਪ ਹੀ ਪਾਪ ਫੈਲ ਜਾਏਗਾ, ਪ੍ਰਚੁਰ ਫੈਲ ਜਾਏਗਾ, ਜਦੋਂ ਕਹਿੰਦੇ ਲੋਕਾਂ ਦੀ ਰੱਖਿਆ ਕਰਨ ਵਾਸਤੇ ਜਿਹੜੇ ਮਲੇਸ਼ ਲੋਕ ਮਲਬੁੱਧੀ ਵਾਲੇ ਲੋਕ ਆ ਉਹਨਾਂ ਨੂੰ ਸੁਧਾਰਨ ਵਾਸਤੇ, ਅਤੇ ਬੇਦੀਆਂ ਦੀ ਵੰਸ਼ ਵਿੱਚ ਨਾਨਕ ਨਾਮ ਦਾ ਮਹਾਨ ਕੋਈ ਅਵਤਾਰ ਹੋਏਗਾ, ਇਸ ਤਰ੍ਹਾਂ ਵੀ ਉਹ 10 ਜਾਮੇ ਧਾਰਨ ਕਰਨਗੇ, ਫਿਰ 11ਵਾਂ ਉਹਨਾਂ ਦਾ ਮੋਨੀ ਸਰੂਪ ਹੋਊਗਾ, ਸ਼ਬਦ ਰੂਪ ਹੋਊਗਾ। ਇਹ ਭਵਿੱਖਤ ਪੁਰਾਣ ਦੇ ਵਿੱਚ ਕੋਈ ਸਲੋਕ ਲਿਖੇ ਹੋਏ ਹੈ, ਕਹਿੰਦੇ ਇਸ ਤਰ੍ਹਾਂ ਇਹਨੇ ਗੁਰੂ ਨਾਨਕ ਸਾਹਿਬ ਦਾ ਉਹ ਭਵਿੱਖਤ ਪੁਰਾਣ ਦੇ ਸਲੋਕਾਂ ਵਿੱਚ ਜਸ ਲਿਖਿਆ, ਜਦੋਂ ਪੜ੍ਹਿਆ ਸੁਣਿਆ ਹੈ। ਆਪਣ ਆਪ ਕੋ ਸੋ ਲਖ ਪਾਵਾ, ਇਹਦਾ ਨਾਂ ਹੁਣ ਨਾਨੂ ਸੀ, ਇਹ ਕਹਿੰਦੇ ਭੇਤ ਪ੍ਰਾਣ ਕਰਕੇ ਨੇ ਆਪਣੇ ਆਪ ਨੂੰ ਜਾਣ ਪਾਇਆ ਵੀ ਮੈਂ ਹੀ ਨਾਨਕ ਚੰਦ ਹਾਂ, ਨਾਮ ਸੋ ਨਾਨਕ ਚੰਦ ਤਰਾਵਾ, ਨਾਨੂ ਤੋਂ ਨਾਮ ਬਦਲ ਕੇ ਆਪਣਾ ਨਾਮ ਇਹਨੇ ਕਹਿੰਦੇ ਨਾਨਕ ਚੰਦ ਰਖਵਾ ਲਿਆ। ਸ੍ਰੀ ਨਾਨਕ ਕਲ ਹੈ ਅਵਤਾਰਾ, ਕਿ ਇਹਨੇ ਸਮਝਿਆ ਵੀ ਜਦੋਂ 5000 ਸਾਲ ਕਲਯੁਗ ਬੀਤ ਵਾਏਗਾ ਗੁਰੂ ਨਾਨਕ ਨਾਮ ਦਾ ਪਰਮੇਸ਼ਰ ਦਾ ਅਵਤਾਰ ਹੋਵੇਗਾ। ਬਹੁਤ ਨਰਨ ਕੋ ਕਰ ਹੈ ਉਧਾਰਾ, ਕਿਸੇ ਪੁਰਾਣ ਵਿੱਚ ਪੜਿਆ ਵੀ ਬਹੁਤੇ ਲੋਕਾਂ ਦਾ ਉਧਾਰ ਕਰੇਗਾ ਗੁਰੂ ਨਾਨਕ ਅਵਤਾਰ ਪਰਮੇਸ਼ਰ ਦਾ। ਸਿਮਰਨ ਨਾਮ ਭਗਤ ਵਿਸਤਾਰ ਹੈ, ਗੁਰੂ ਨਾਨਕ ਅਵਤਾਰ ਹੈ ਕਹਿੰਦੇ, ਇਸੇ ਤਰ੍ਹਾਂ ਵਾਹਿਗੁਰੂ ਨਾਮ ਦਾ ਸਿਮਰਨ ਤੇ ਪ੍ਰੇਮ ਨਾਲ ਭਗਤੀ ਕਰਨੀ ਇਹ ਹਰ ਪਾਸੇ ਫੈਲਾਵੇਗਾ। ਦੰਭ ਕੁਕਰਮ ਸਰਬ ਨਿਰਵਾਰ, ਜਿਹੜਾ ਕੋਈ ਪਖੰਡ ਹੈ ਹੋਰ ਜਿਹੜਾ ਖੋਟੇ ਕਰਮ ਹੈ ਸਾਰਿਆਂ ਦਾ ਉਹ ਕਹਿੰਦੇ ਨਿਵਰਤ ਕਰਦੇ ਖਾਤਮਾ ਕਰ ਦੇਵੇਗਾ। ਅਸਮਨ ਜਾਨ ਨਾਮ ਨਿਜ ਧਰਕ, ਐਸਾ ਮਨ ਵਿੱਚ ਜਾਣ ਕੇ ਆਪਣਾ ਨਾਮ ਹੀ ਇਹਨੇ ਨਾਨੂ ਤੋਂ ਬਦਲ ਕੇ ਨਾਨਕ ਚੰਦ ਰਖਵਾ ਲਿਆ। ਸੁਜਸ ਬਿਥਾਰਤ ਬਚਨ ਉਚਰਕ, ਭਵਿੱਖਤ ਪੁਰਾਣ ਦੇ ਜਿਹੜੇ ਬਚਨਾਂ ਲੋਕਾਂ ਨੂੰ ਸੁਣਾ ਸੁਣਾ ਕੇ ਆਪਣਾ ਜਸ ਕਰਦਾ ਵੀ ਆ ਦੇਖੋ ਭਵਿੱਖਤ ਪੁਰਾਣ ਵਿੱਚ ਲਿਖਿਆ ਨਾ, ਇਹ ਗੁਰੂ ਨਾਨਕ ਚੰਦ ਮੈਂ ਆ। ਸੋ ਭੀ ਆਏ ਗਯੋ ਤੇਹ ਕਾਲਾ, ਜਿਹੜਾ ਨਾਨੂ ਪੰਡਤ ਆਪਣਾ ਨਾਮ ਨਾਨਕ ਚੰਦ ਰਖਵਾਉਣ ਵਾਲਾ ਹੈ, ਉਹ ਜਿੱਥੇ ਮਹਾਰਾਜ ਬੈਠੇ ਹੈ ਨਾ ਅਸਲੀ, ਉੱਥੇ ਨਕਲੀ ਆ ਗਿਆ ਹੈ। ਭਈ ਭੀਰ ਇਸ ਥਾਨ ਵਿਸਾਲਾ, ਜਿਸ ਕਰਕੇ ਲੋਕਾਂ ਦੀ ਇਸ ਥਾਂ ਤੇ ਬਹੁਤ ਤਕੜੀ ਭੀੜ ਹੋ ਗਈ ਹੈ। ਸ੍ਰੀ ਨਾਨਕ ਤਬ ਬੈਨ ਉਚਾਰੇ, ਸਾਰੇ ਆ ਕੇ ਕੋਲ ਬੈਠ ਕੇ ਤਦੋਂ ਗੁਰੂ ਨਾਨਕ ਸਾਹਿਬ ਜੀ ਨੇ ਸਭ ਤੋਂ ਪਹਿਲਾਂ ਬਚਨ ਕਹੇ, ਕੋ ਆਮਿਖ ਹੈ ਮਤੇ ਤੁਮਾਰੇ, ਤੁਸੀਂ ਵਿਦਵਾਨੋ ਸਾਨੂੰ ਇਹ ਖੋਲ ਕੇ ਦੱਸੋ ਤੁਹਾਡੇ ਮਤ ਅਨੁਸਾਰ ਕਿਹੜਾ ਮਾਸ ਹੈ। ਬ੍ਰਾਹਮਣ ਕੋ ਇਹ ਧਰਮ ਅਲਾਵੈ, ਕਿ ਜਿਹੜਾ ਬ੍ਰਾਹਮਣ ਹੁੰਦਾ ਉਹਦਾ ਜਿਹੜਾ ਧਰਮ ਇਹ ਕਿਹਾ ਜਾਂਦਾ ਹੈ। ਵੇਦ ਪੜੈ ਅਰ ਯੱਗੇ ਕਰਾਵੈ, ਜਿਹੜਾ ਬ੍ਰਾਹਮਣ ਹੋਵੇ ਉਹਨੂੰ ਵੇਦ ਪੜ੍ਹਨਾ ਚਾਹੀਦਾ ਹੈ ਤੇ ਵੇਦ ਪੜ੍ਹਾਉਣਾ ਚਾਹੀਦਾ, ਜਗ ਕਰਨਾ ਚਾਹੀਦਾ ਤੇ ਜਗ ਕਰਾਉਣੇ ਚਾਹੀਦੇ ਹੈ, ਦਾਨ ਦੇਣਾ ਵੀ ਚਾਹੀਦਾ ਦਾਨ ਲੈਣਾ ਵੀ ਚਾਹੀਦਾ। ਜਿਹੜਾ ਬ੍ਰਾਹਮਣ ਖਵਾਉਂਦਾ ਹੈ ਉਹਦੇ ਛੇ ਕਰਮ ਹੈ, ਫਿਰ ਜੇ ਛੇ ਕਰਮ ਕਰਦਾ ਫਿਰ ਉਹ ਬ੍ਰਾਹਮਣ ਹੈ, ਜੇ ਜਗ ਕਰਦਾ ਤੇ ਕਰਾਉਂਦਾ ਦਾਨ ਲੈਂਦਾ ਤੇ ਲੈਂਦਾ ਫਿਰ ਪੜ੍ਹਦਾ ਤੇ ਹੋਰਨਾਂ ਨੂੰ ਪੜ੍ਹਾਉਂਦਾ ਹੈ, ਫਿਰ ਉਹਦਾ ਇਹ ਧਰਮ ਹੈ, ਉਹ ਬ੍ਰਾਹਮਣ ਅਖਵਾ ਸਕਦਾ ਹੈ। ਛਤਰੀ ਧਰਮ ਯੁੱਧ ਹਿਤ ਧਰਨਾ, ਜਿਹੜਾ ਛਤਰੀ ਦਾ ਧਰਮ ਇਹ ਹੈ ਵੀ ਜਦੋਂ ਕੋਈ ਦੁਸ਼ਮਣ ਆ ਜਾਏ ਫਿਰ ਕਹਿੰਦੇ ਧਰਮ ਦਾ ਯੁੱਧ ਕਰਨਾ ਹੈ, ਸਾਹਮਣੇ ਲਲਕਾਰੇ ਮਾਰ ਕੇ ਸ਼ਸਤਰ ਲੈ ਕੇ ਉਹਦੇ ਹੋ ਜਾਣਾ, ਧਰਮ ਯੁੱਧ ਕਰਨਾ ਧੋਖੇ ਨਾਲ ਨਹੀਂ ਸਗੋਂ ਵਿਗਾੜ ਕੇ ਮਾਰਨਾ। ਆਮਿਖ ਸੰਗ ਯੱਗਿਆ ਕੋ ਕਰਨਾ, ਇਸ ਤਰ੍ਹਾਂ ਕਹਿੰਦੇ ਵੀ ਜਿਹੜਾ ਕੋਈ ਮਾਸ ਮੂਸ ਲੈ ਕੇ ਕਿਸੇ ਜਾਨਵਰ ਨੂੰ ਲੈ ਕੇ ਉਹਦੇ ਨਾਲ ਕੋਈ ਜਗ ਜੁਗਜਾ ਕਰਨਾ, ਕੋਈ ਗਊ ਜਾਂ ਘੋੜਾ ਜਾਂ ਗੈਂਡਾ ਇਹ ਮਾਰ ਮੂਰ ਕੇ ਇਹ ਜਗ ਵਗੈਰਾ ਕਰਨੇ, ਇਹ ਛਤਰੀਆਂ ਖੱਤਰੀਆਂ ਦਾ ਧਰਮ ਹੈ, ਦੁਸ਼ਟਾਂ ਦੇ ਨਾਸ਼ ਕਰਨ ਲਈ ਜੰਗ ਕਰਨਾ। ਇਸੇ ਤਰ੍ਹਾਂ ਮਗਰੋਂ ਫਿਰ ਵੀ ਇਸ ਤਰ੍ਹਾਂ ਜੱਗ ਵਗੈਰਾ ਕਰਨੇ, ਹਮ ਨਿਜ ਧਰਮ ਵਿਖੇ ਹੈ ਠਾਡੇ, ਮਹਾਰਾਜ ਕਹਿੰਦੇ ਅਸੀਂ ਵੀ ਛਤਰੀ ਖੱਤਰੀ ਹਾਂ, ਅਸੀਂ ਆਪਣੇ ਧਰਮ ਦੇ ਵਿੱਚ ਕਹਿੰਦੇ ਇਸ ਤਰ੍ਹਾਂ ਸਾਵਧਾਨ ਹੈ। ਤੁਮਨੇ ਪੇਖਤ ਕਿਉਂ ਰਿਸ ਬਾਡੇ, ਕਹਿੰਦੇ ਸਾਡੇ ਵੱਲੀ ਵੇਖ ਕੇ ਕਿਉਂ ਗੁੱਸਾ ਵਧਿਆ, ਵੀ ਛਤਰੀਆਂ ਦਾ ਧਰਮ ਹੁੰਦਾ ਦੁਸ਼ਟਾਂ ਦਾ ਨਾਸ਼ ਕਰਨ ਲਈ ਸ਼ਸਤਰ ਚੁੱਕਣੇ ਤੇ ਇਸੇ ਤਰ੍ਹਾਂ ਜਗ ਜੁਗ ਕਰਨੇ, ਉਹ ਜਗ ਹੁਣ ਗੈਂਡਾ ਮਾਰੂਗਾ ਗਊ ਮਾਰੂ ਜਾਂ ਇਸੇ ਤਰ੍ਹਾਂ ਘੋੜੇ ਘੂੜੇ ਨੂੰ ਮਾਰ ਕੇ ਜਗ ਹੁੰਦਾ ਹੈ, ਉਹ ਅਸੀਂ ਕਰ ਰਹੇ ਹਾਂ, ਤੁਹਾਨੂੰ ਕਿਉਂ ਗੁੱਸਾ ਵਧਿਆ। ਸੁਣ ਕਰ ਬੋਲੇ ਪੰਡਿਤ ਸਭ ਹੀ, ਮਹਾਰਾਜ ਤਾਂ ਸੁਣ ਕੇ ਜਿੰਨੇ ਵਿਦਵਾਨ ਸੀ ਉਹ ਸਾਰੇ ਦੇ ਸਾਰੇ ਬੋਲੇ ਇਕੱਠੇ ਹੀ, ਖੱਤਰੀ ਨਿਕਟ ਸ਼ਸਤਰ ਹੋਇਆ ਸਦ ਹੀ, ਗੁਰੂ ਨਾਨਕ ਸਾਹਿਬ ਜਿਹੜੇ ਕੋਈ ਖੱਤਰੀ ਛਤਰੀ ਹੁੰਦੇ ਸਾਰਿਆਂ ਕੋਲ ਕੋਈ ਸ਼ਸਤਰ ਹੁੰਦੇ ਹੈ, ਜਾਂ ਗਨਾਸਾ ਹੁੰਦਾ, ਕਿਰਪਾਨ ਹੁੰਦੀ ਹੈ, ਵਰਸ਼ਾ ਹੁੰਦਾ ਉਹਨਾਂ ਕੋਲ ਛਤਰੀਆਂ। ਤੁਮਨੇ ਵੇਖ ਫਕੀਰੀ ਲੀਨੋ, ਤੁਸੀਂ ਤਾਂ ਕਹਿੰਦੇ ਸਰੀਰ ਤੇ ਜਿਹੜਾ ਵੇਖ ਹੈ ਸਾਧੂਆਂ ਵਾਲਾ ਧਾਰਨ ਕੀਤਾ ਹੋਇਆ, ਭਗਵੇਂ ਜੇ ਕੱਪੜੇ ਪਾਏ, ਬਿਨਾ ਸ਼ਸਤਰ ਕਿਉਂ ਛਤਰੀ ਚੀਨੋ, 8 ਵਜੇ ਤਾਂ ਕੁਛ ਨੀ ਹੈ, ਨਾ ਕੋਈ ਡਾਂਗ ਹੈ, ਨਾ ਕੋਈ ਗੁੜਾਸਾ, ਨਾ ਤੀਰ, ਨਾ ਵਰਸ਼ਾ, ਬਿਨਾਂ ਸ਼ਾਸਤਰ ਤੋਂ ਅਸੀਂ ਕਿਵੇਂ ਜਾਣੀਏ ਵੀ ਤੁਸੀਂ ਛਤਰੀ ਖਤਰੀ ਹੋ। ਗੁਰੂ ਕਹੇ ਆਯੁਤ ਹਮ ਪਾਸੂ, ਮਹਾਰਾਜ ਕਹਿੰਦੇ ਵੀ ਸਾਡੇ ਕੋਲ ਸ਼ਾਸਤਰ ਤਾਂ ਬਹੁਤ ਵਧੀਆ ਹੈਗੇ ਹੈ, ਉਚਰਹ ਨਾਮ ਸੁਣੋ ਮੈਂ ਤਾਸੂ, ਕਹਿੰਦੇ ਉਹਨਾਂ ਸ਼ਾਸਤਰਾਂ ਦੇ ਨਾਂ ਅਸੀਂ ਤੁਹਾਨੂੰ ਦੱਸਦੇ ਹਾਂ, ਤੁਸੀਂ ਧਿਆਨ ਦੇ ਕੇ ਸੁਣ ਲਓ। ਤੀਛਨ ਖੜਗ ਨਾਮ ਕਰਤਾਰਾ, ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਅਸੀਂ ਪਰਮੇਸ਼ਰ ਦਾ ਨਾਮ ਵਾਹਿਗੁਰੂ ਵਾਹਿਗੁਰੂ ਜਪਦੇ ਹਾਂ, ਇਹ ਸਾਡੇ ਕੋਲ ਬਹੁਤ ਤਿੱਖੀ ਤਲਵਾਰ ਹੈ। ਸਤ ਸੰਗਤ ਹਿਤ ਧਨਖ ਸੋ ਭਾਰਾ, ਇਸੇ ਤਰ੍ਹਾਂ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਨਾਮ ਤੋਂ ਬਾਅਦ ਸਤਸੰਗਤ ਵਿੱਚ ਆ ਕੇ ਬੈਠ ਜਾਂਦੇ ਹਾਂ, ਇਹ ਜਿਹੜਾ ਸਤਸੰਗਤ ਨਾਲ ਪ੍ਰੇਮ ਕਰਦੇ ਹਾਂ, ਸਾਡੇ ਕੋਲ ਬੜਾ ਭਾਰੀ ਧਨਖ ਧਾਰਨ ਕੀਤਾ ਹੋਇਆ। ਸਮਦਮ ਆਦਿਕ ਬਾਣ ਵਿਸਾਲਾ, ਜਿਹੜਾ ਮਨ ਨੂੰ ਕਹਿੰਦੇ ਰੋਕ ਕੇ ਰੱਖਣਾ ਹੈ, ਤੇ ਦਮ ਜਿਹੜੇ ਇੰਦਰੇ ਨੱਕ ਹਨ ਇਹਨਾਂ ਨੂੰ ਬਾੜੇ ਪਾਸੇ ਤੋਂ ਕੰਟਰੋਲ ਕਰਨਾ ਹੈ, ਇਹ ਸਾਡੇ ਕੋਲ ਬੜੇ ਭਾਰੇ ਤਕੜੇ ਤੀਰ ਹਨ। ਮ੍ਰਿਗ ਰੂਪੀ ਮਨ ਹੱਥ ਤਤਕਾਲਾ, ਬਾਣਾਂ ਦੇ ਨਾਲ ਸਮਦਮ ਨਾਲ ਮਨ ਰੂਪੀ ਜਿਹੜਾ ਹਰਨ ਨੂੰ ਬੜੀ ਛੇਤੀ ਅਸੀਂ ਨਾਸ ਕਰਤਾ, ਕਾਬੂ ਕਰ ਲਿਆ। ਬ੍ਰਹਮ ਅਗਨ ਮਹਿ ਹੋਮ ਸੋ ਕਰਹੀ। ਇਸ ਤਰ੍ਹਾਂ ਕਹਿੰਦੇ ਜਿਹੜਾ ਬ੍ਰਹਮ ਹੈ ਇਹ ਅਗਨ ਵਾਂਗ ਹੈ, ਉਹਦੇ ਵਿੱਚ ਜਿਹੜਾ ਮਨ ਰੂਪੀ ਹਰਨ ਹੈ ਇਹਦੇ ਇਸ ਤਰ੍ਹਾਂ ਬਾਣਾ ਨਾਲ ਮਰ ਕੇ ਇਹਦਾ ਹਵਨ ਕਰ ਰਹੇ ਹਾਂ। ਨਿਤਾ ਪ੍ਰਤ ਐਸੇ ਹਿਤ ਧਰਹੀ। ਉਹ ਕਹਿੰਦੇ ਛਤਰੀ ਤਾਂ ਕਦੇ ਕੋਈ ਕਦੇ ਕਰਦਾ ਹੈ, ਇਸ ਤਰ੍ਹਾਂ ਅਸੀਂ ਤਾਂ ਕਹਿੰਦੇ ਹਮੇਸ਼ਾ ਅੰਮ੍ਰਿਤ ਵੇਲੇ ਉੱਠ ਕੇ ਇਸ ਤਰ੍ਹਾਂ ਦਾ ਕਹਿੰਦੇ ਹਵਨ ਕਰਦੇ ਹਾਂ। ਭਾਵ ਬ੍ਰਹਮ ਰੂਪੀ ਜਿਹੜੀ ਅਗਨੀ ਉਹਦੇ ਵਿੱਚ ਮਨ ਨੂੰ ਹਵਨ ਕਰਦੇ, ਮਨ ਨੂੰ ਉਹਦੇ ਵਿੱਚ ਮਾਰ ਕੇ ਲਾਉਂਦੇ। ਸੁਣ ਪੰਡਤ ਪੁੰਨ ਬਚਨ ਉਚਾਰਾ। ਸੁਣ ਪੰਡਤ ਪੁੰਨ ਬਚਨ ਉਚਾਰਾ। ਇਸ ਤਰ੍ਹਾਂ ਪੰਡਤਾਂ ਨੇ ਸੁਣ ਕੇ ਫਿਰ ਸਤ ਬਚਨ ਕਿਹਾ। ਤੁਮ ਤੋਂ ਪ੍ਰਗਟ ਮਿਰਗ ਕੋ ਮਾਰਾ। ਮਹਾਰਾਜ ਤੁਸੀਂ ਤਾਂ ਸਾਡੇ ਸਾਹਮਣੇ ਦੇਖਦਿਆਂ ਕਹਿੰਦੇ ਹਰਨ ਮਾਰਿਆ ਹੋਇਆ। ਰੀਦਤ ਹੋ ਅਬ ਦੇਗ ਚੜਾਏ। ਕੋ ਰਾਜਾ ਕੜਾ ਦੇਗ ਜੀ ਚੜਾ ਕੇ ਨੀ ਜਾਣੇ। ਹਮ ਕੋ ਔਰ ਰੀਤ ਬਤਾਏ। ਸਾਨੂੰ ਹੋਰ ਰੀਤੀ ਨਾਲ ਦੱਸਦੇ ਵੀ ਮਨ ਰੂਪੀ ਹਰਨ ਮਾਰਿਆ, ਬ੍ਰਹਮ ਰੂਪੀ ਜਿਹੜੀ ਅਗਨ ਹੈ ਉਹਦੇ ਵਿੱਚ ਪਾ ਕੇ ਇਹਦਾ ਹਵਨ ਕਰ ਰਹੇ ਦੀਆਂ ਮਨ ਰੂਪੀ ਹਰਨ ਦੀਆਂ ਹੂਤੀਆਂ ਦੇ ਰਹੇ ਹੈ। ਤੇ ਉਹ ਸਾਹਮਣੇ ਕਹਿੰਦੇ ਕੋਰੇ ਮੜਕੇ ਵਿੱਚ ਮਾਸ ਪਾ ਕੇ ਉਰ ਨਹੀਂ ਜਾਂਦੇ, ਸਾਨੂੰ ਕੁਝ ਹੋਰ ਦੱਸਦੇ। ਕਮਲ ਬਦਨ ਬੋਲੇ ਸੁਣ ਕਾਨਾ। ਗੁਰੂ ਮਹਾਰਾਜ ਇਹਨਾਂ ਤੋਂ ਸੁਣ ਕੇ ਕਮਲ ਵਰਗੇ ਮੁਖ ਤੋਂ ਬੋਲੇ ਹਨ। ਚਤੁਰ ਵੇਦ ਇਸ ਭਾਂਤ ਬਖਾਨਾ। ਮਹਾਰਾਜ ਕਹਿੰਦੇ ਵੀ ਜਿਹੜੇ ਚਾਰੇ ਵੇਦ ਉਹ ਇਸ ਤਰ੍ਹਾਂ ਕਹਿੰਦੇ। ਅਖੇਰ ਬ੍ਰਿਤ ਖਤਰਿਨ ਕਹਿ ਕਰਨੀ। ਜਿਹੜਾ ਛਤਰੀ ਹੋਵੇ ਉਹਦੇ ਲਈ ਜ਼ਰੂਰੀ ਹੈ ਵੀ ਉਹ ਸ਼ਿਕਾਰ ਬਿਰਤੀ ਕਰੇ। ਕਥਾ ਜੁਗਨ ਚਾਰੋ ਮਹਿ ਬਰਨੀ। ਇਹ ਚਾਰੇ ਜੁਗਾਂ ਦੇ ਵਿੱਚ ਇਹ ਕਥਾ ਕਥਨ ਕੀਤੀ ਹੋਈ ਹੈ। ਜਿਹੜੇ ਚਾਰੇ ਜੁਗਾਂ ਵਿੱਚ ਛਤਰੀ ਹੋਏ ਹੈ ਉਹ ਸ਼ਿਕਾਰ ਬਿਰਤੀ ਕਰਦੇ ਹੀ ਰਹੇ। ਜੇ ਹੰਕਾਰੀ ਨਰ ਜਗ ਮਾਹੀ। ਬਾਕੀ ਵੀ ਇਹ ਪੰਡਿਤ ਜਿਹੜੇ ਸੰਸਾਰ ਦੇ ਵਿੱਚ ਹੰਕਾਰੀ ਪੁਰਸ਼ ਹੈ। ਹਿੰਸਾ ਕੋ ਅਗ ਲਾਗਹ ਤਾਹੀ। ਉਹ ਜਿਹਨਾਂ ਨੂੰ ਆਪਣੇ ਸਰੀਰ ਦਾ ਹੰਕਾਰ ਹੈ ਨਾ, ਉਹਨਾਂ ਨੂੰ ਕਹਿੰਦੇ ਹੱਤਿਆ ਦਾ ਪਾਪ ਲੱਗਦਾ, ਜੀ ਮਾਰਨ ਦਾ ਪਾਪ ਲੱਗਦਾ। ਹੰਤਾ ਖੋਏ ਭਏ ਜੇ ਗਿਆਨੀ। ਜਿਹੜੇ ਸਰੀਰ ਦੀ ਹੰਗਤਾ ਗੁਆ ਕੇ ਗਿਆਨਵਾਨ ਹੋ ਗਏ। ਸਰਬ ਦੁਆਇਤ ਜੋ ਹਿਰਦੇ ਮਿਟਾਨੀ। ਜਿਹੜੀ ਸਾਰੀ ਦਵੈਤ ਭਾਵ ਜਿਹਨਾਂ ਨੇ ਮਿਟਾ ਦਿੱਤੀ, ਖਤਮ ਕਰ ਦਿੱਤੀ। ਪੂਰਨ ਸਤ ਆਤਮਾ ਜਨ। ਸਾਰਿਆਂ ਸਰੀਰਾਂ ਦੇ ਵਿੱਚ ਆਤਮਾ ਨੂੰ ਐਨ ਸਤ ਰੂਪ ਪਰਿਪੂਰਨ ਜਾਣਦੇ। ਜਗਤ ਅਸਤ ਸਦਾ ਪਹਿਚਾਨ ਹੈ। ਸਾਰੇ ਸੰਸਾਰ ਨੂੰ ਹਮੇਸ਼ਾ ਅਸਤ ਕਰਕੇ ਪਛਾਣਦੇ। ਤਿੰਨ ਕਾਲ ਜਿਹ ਜਗਤ ਅਭਾਉ। ਜਿਨ੍ਹਾਂ ਦੀ ਕਹਿੰਦੇ ਨਿਗਾਹ ਵੇ ਤਿੰਨਾਂ ਸਮਿਆਂ ਵਿੱਚ ਹੀ ਸੰਸਾਰ ਨਾ ਹੋਇਆ ਵਰਗਾ ਹੈ। ਤਿੰਨ ਕੋ ਦੋਸ਼ ਨ ਲਾਗਹਿ ਕਾਉ। ਉਹ ਕਹਿੰਦੇ ਜੋ ਮਰਜ਼ੀ ਕਰੀ ਜਾਣ ਉਹਨਾਂ ਨੂੰ ਕੋਈ ਕਹਿੰਦੇ ਦੋਸ਼ ਨੀ, ਕੋਈ ਪਾਪ ਨਹੀਂ ਲੱਗਦਾ। ਜੋ ਅਗਿਆਨੀ ਨਰ ਮਤ ਮੰਦੇ। ਜਿਹੜੇ ਭੈੜੀ ਮਤ ਵਾਲੇ ਅਗਿਆਨੀ ਪੁਰਸ਼ ਹੁੰਦੇ ਹੈ। ਵਰਨ ਆਸ਼ਰਮ ਕੇ ਧਰਮ ਹੈ ਫੰਦੇ। ਵਰਨਾ ਦੇ ਵਿੱਚ ਤੇ ਅਸ਼ਰਮਾ ਦੇ ਧਰਮ ਦੇ ਬੰਧਨ ਵਿੱਚ ਫਸੇ ਪਏ। ਅੰਤਰ ਮਨ ਚਾਹਤ ਰਸ ਖਾਵਨ। ਅੰਦਰੋਂ ਤਾਂ ਜਿਹੜਾ ਮਨ ਹੈ ਤਰ੍ਹਾਂ ਤਰ੍ਹਾਂ ਦੇ ਰਸਾਂ ਕਿਸਾਨ ਨੂੰ ਛਕਣਾ ਚਾਹੁੰਦਾ। ਵਹਿਰ ਤਜਹਿਤ ਲੋਕ ਦਿਖਾਵਨ। ਲੋਕਾਂ ਨੂੰ ਦਿਖਾਉਣ ਵਾਸਤੇ ਬਾਹਰੋਂ ਛੱਡਦੇ ਵੀ ਅਸੀਂ ਮਾਸ ਨਹੀਂ ਖਾਂਦੇ, ਅੰਦਰ ਸਭ ਕੁਝ ਹੜੱਪ ਕਰਦੇ। ਸੇਮਰ ਜਨਮਹਿ ਜਗ ਕੇ ਮਾਹੀ। ਜਿਹੜੇ ਪਖੰਡ ਕਰਦੇ ਆ ਗਿਆਨੀ ਲੋਕ ਸੰਸਾਰ ਵਿੱਚ ਕਹਿੰਦੇ ਜੰਮ ਪੈਂਦੇ ਆ ਫਿਰ ਮਰ ਪੈਂਦੇ। ਕਬ ਹੋਤ ਛੁਟਕਾਰਾ ਨਾਹੀ। ਇਹੋ ਜਿਹਾ ਗਿਆਨੀਆਂ ਦਾ ਪਖੰਡੀਆਂ ਦਾ ਕਦੇ ਵੀ ਕਹਿੰਦੇ ਜੰਮਣ ਮਰਨ ਤੋਂ ਛੁਟਕਾਰਾ ਨੀ, ਖੈੜਾ ਨੀ ਛੁੱਟਦਾ ਹੈ। ਦੋਹਰਾ ਇਸ ਪ੍ਰਕਾਰ ਕਹਿ ਸਭਨ ਸੋ। ਇਸ ਤਰ੍ਹਾਂ ਮਹਾਰਾਜ ਨੇ ਸਾਰਿਆਂ ਦੇ ਸਾਥ ਜਦੋਂ ਬਚਨ ਕਿਹਾ। ਉਚਰਿਓ ਬਹੁਰ ਸਲੋਕ। ਉਸ ਤੋਂ ਬਾਅਦ ਫਿਰ ਆਪਣੇ ਮੁਖ ਤੋਂ ਸਲੋਕ ਉਚਾਰਨ ਕੀਤਾ। ਮਨ ਬੇਕਾਰ ਤਿੰਨ ਪ੍ਰਗਟ ਕੀਏ। ਉਹਨਾਂ ਵਿਦਵਾਨਾਂ ਦੇ ਮਨ ਦੇ ਜਿਹੜੇ ਮਾੜੇ ਵਿਕਾਰ ਸੀ, ਮਾੜੇ ਪੁਰਸੇ ਸੀ, ਉਹ ਇਸ ਸ਼ਬਦ ਰਾਹੀਂ ਪ੍ਰਗਟ ਕਰਕੇ ਦੱਸੇ। ਸੁਣਤ ਬ੍ਰਿੰਦ ਤੇ ਲੋਕ। ਹੋਰ ਵੀ ਉੱਥੇ ਬੇਅੰਤ ਲੋਕ ਸੁਣ ਰਹੇ ਆ ਜਦੋਂ ਗੁਰੂ ਮਹਾਰਾਜ ਨੇ ਸਲੋਕ ਉਚਾਰਿਆ। ਸਲੋਕ ਮਹੱਲਾ ਪਹਿਲਾ। ਪਹਿਲਾ ਮਾਸਹ ਨਿੰਮਿਆ। ਗੁਰੂ ਮਹਾਰਾਜ ਕਹਿੰਦੇ ਵੀ ਤੁਸੀਂ ਕਹਿੰਦੇ ਮਾਸ ਮਾੜਾ ਹੈ, ਇਸ ਕਰਕੇ ਅਸੀਂ ਕਹਿੰਦੇ ਮਾਸ ਤਾਂ ਬਹੁਤ ਚੰਗਾ ਹੈ। ਹਰ ਪਾਸੇ ਮਾਸ ਹੀ ਮਾਸ ਫੈਲਿਆ ਹੋਇਆ। ਮਾਸ ਕਿਵੇਂ ਬਾੜਾ? ਉਹ ਪਰੋਢਿਆ ਬਾਦ ਦੁਆਰਾ ਮਾਸ ਦਾ ਮੰਡਨ ਕਰ ਰਹੇ, ਜਿਨ੍ਹਾਂ ਦੇ ਮਤ ਦੇ ਵਿੱਚ ਮਾਸ ਖਾਣਾ ਲਿਖਿਆ, ਮਾਸ ਖਾਂਦੇ ਵੀ ਹੋਣ, ਉਹਨਾਂ ਦੇ ਮਤ ਵਿੱਚ ਹੀ ਕੋਈ ਦ੍ਰਿਸ਼ਟਾਂਤ ਪ੍ਰਮਾਣ ਦੇ ਕੇ ਉਹਨੂੰ ਸਿੱਧ ਕਰ ਦੇਣਾ, ਇਹਨੂੰ ਪਰੋਢਿਆਵਾਦ ਕਿਹਾ ਜਾਂਦਾ। ਭਾਵੇਂ ਆਪਣਾ ਮਤ ਉਹਦਾ ਨਾ ਹੋਵੇ, ਜਿਵੇਂ ਗੁਰੂ ਨਾਨਕ ਸਾਹਿਬ ਦਾ ਆਪਣਾ ਮਤ ਮਾਸ ਖਾਣ ਦਾ ਨਹੀਂ ਹੈ, ਪਰ ਦੂਜਿਆਂ ਦਾ ਜਿਹੜਾ ਹੁਣ ਇਹ ਵਿਦਵਾਨ ਹੈ, ਉਹਨਾਂ ਦੇ ਵੇਦਾਂ ਸ਼ਾਸਤਰਾਂ ਵਿੱਚ ਮਾਸ ਦੇ ਸੰਬੰਧ ਵਿੱਚ ਬਹੁਤ ਹੈ। ਵੀ ਜਿਵੇਂ ਆ ਘੋੜੇ ਦਾ ਜਗ ਜੁਗ ਕਰਕੇ ਅਤੇ ਉਹ ਬਲੀ ਬੁਲੀ ਦੇ ਕੇ ਫਿਰ ਵੇਦ ਮੰਤਰ ਪੜ੍ਹ ਕੇ ਹਵਨ ਕਰਕੇ ਉਹ ਘੋੜੇ ਨੂੰ ਫਿਰ ਦੁਬਾਰਾ ਸਰੀਰ ਕਰ ਲੈਣਾ, ਜਿਉਂਦਾ ਕਰ ਲੈਣਾ, ਫਿਰ ਉਸ ਦੇ ਮਾਸ ਨੂੰ ਖਾਣਾ ਪਵਿੱਤਰ ਮੰਨਿਆ। ਵੀ ਆਹ ਜਿਹੜਾ ਹਿੱਸਾ ਹੈ ਜਿਸ ਰਾਜੇ ਨੇ ਜਗ ਕਰਾਇਆ ਉਹ ਆਪਣੇ ਰਾਣੀਆਂ ਸਮੇਤ ਛਕੇ, ਅਤੇ ਆਹ ਹਿੱਸਾ ਜਿਹੜਾ ਹੈ ਜਿਹਨੇ ਨੇ ਅੱਗੇ ਹੋ ਕੇ ਇਹ ਜੱਗ ਕੀਤਾ ਹੈ, ਅਸ਼ਮੇਰ ਜੱਗ ਕੀਤਾ, ਘੋੜੇ ਦਾ ਜੱਗ ਕੀਤਾ, ਉਹ ਬ੍ਰਾਹਮਣ ਵਿਦਵਾਨ ਆ ਸ਼ਕਣ। ਜਿਹੜੇ ਕੋਈ ਦੂਜੇ ਹੈ ਪਹਿਰੇ ਪੂਰੇਦਾਰ, ਉਹਨਾਂ ਨੂੰ ਆਹ ਹਿੱਸਾ ਉਹਦਾ ਮਿਲੇ। ਇਹ ਅਡੋਡੀ ਉਹਦੇ ਵਿੱਚ ਲਿਖਿਆ ਵਿਧਾਨ। ਇਸ ਤਰ੍ਹਾਂ ਮਹਾਰਾਜ ਕਹਿੰਦੇ ਵੀ ਤੁਹਾਡੇ ਤਾਂ ਇਹ ਸਾਰਿਆਂ ਵੇਦਾਂ ਸ਼ਾਸਤਰਾਂ ਵਿੱਚ ਮਾਸ ਖਾਣਾ ਜਾਇਜ਼ ਲਿਖਿਆ, ਤੁਸੀਂ ਖਾਂਦੇ ਆ, ਦੇਵਤਿਆਂ ਦੀਆਂ ਬਲੀਆਂ ਵੀ ਹੋ, ਦੇਵਤਿਆਂ ਦੇ ਉੱਪਰ ਬੱਕਰਿਆਂ ਦੀ, ਝੋਟਿਆਂ ਦੀ, ਹੋਰ ਗੈਂਡਿਆਂ ਦੀ, ਗਊਆਂ ਦੀ, ਇੱਕ ਜਗ ਜੁਗ ਕਰਦੇ, ਬਲੀਆਂ ਦਿੰਦੇ, ਮਾਰਦੇ ਹਾਂ, ਇਸ ਕਰਕੇ ਤੁਹਾਡੇ ਮਤ ਅਨੁਸਾਰ ਤਾਂ ਮਾਸ ਖਾਣਾ ਜਾਇਜ਼ ਹੈ, ਅਤੇ ਬਾਕੀ ਮਾਸ ਮਾੜਾ ਨਹੀਂ। ਮਾਸ ਤਾਂ ਹਰ ਪਾਸੇ ਮਹਾਨ ਹੈ, ਸਤਿਕਾਰਯੋਗ ਹੈ। ਹੁਣ ਉਹ ਪਰੋਢਿਆ ਬਾਦ ਦੁਆਰਾ ਮਾਸ ਨੂੰ ਮੰਡਨ ਕਰ ਰਹੇ, ਕਹਿੰਦੇ ਸੁਣੋ, ਪਹਿਲਾਂ ਮਾਸੋ ਨਿਮਿਆ, ਸਭ ਤੋਂ ਪਹਿਲਾਂ ਕਹਿੰਦੇ ਜਿਹੜਾ ਕਿਸੇ ਪੁਰਸ਼ ਦਾ ਸਰੀਰ ਹੁੰਦਾ ਨਾ, ਉਹਦੇ ਜਿਹੜਾ ਕੋਈ ਉਹ ਬਿੰਦ ਹੁੰਦਾ, ਵੀਰਜ ਹੁੰਦਾ, ਉਹ ਮਾਸ ਦੇ ਵਿੱਚ ਹੀ ਨਿਮਿਆ ਕੀ ਟਿਕਿਆ ਹੁੰਦਾ ਹੈ। ਮਾਸੈ ਅੰਦਰ ਵਾਸ। ਇਸੇ ਤਰ੍ਹਾਂ ਫਿਰ ਉਹੀ ਜਿਹੜਾ ਕਹਿੰਦੇ ਕਿਸੇ ਮਨੁੱਖ ਦੇ ਮਾਸ ਵਿੱਚ ਬਿੰਦ ਟਿਕਿਆ ਹੁੰਦਾ, ਵੀਰ ਟਿਕਿਆ ਹੁੰਦਾ, ਉਹ ਫਿਰ ਜਿਹੜਾ ਕਹਿੰਦੇ ਇਸਤਰੀ ਦੇ ਅੰਦਰ ਜਾ ਕੇ ਉਹ ਵਾਸਾ ਕਰ ਲੈਂਦਾ। ਇਸ ਤਰ੍ਹਾਂ ਰਖਤ ਤੇ ਬਿੰਦ ਇਕੱਠੇ ਹੋ ਕੇ ਉਸੇ ਇਸ ਤਰ੍ਹਾਂ ਮਿਲਾਪ ਹੋ ਜਾਂਦਾ, ਬਸ ਰਹਿੰਦੇ ਹਨ। ਉਪਾਇ ਮਾਸ ਮੋਹ ਮਿਲਿਆ। ਫਿਰ ਕਹਿੰਦੇ ਕੁਝ ਸਮੇਂ ਤੋਂ ਬਾਅਦ ਇਹਦੇ ਵਿੱਚ ਜੀ ਪਾਇਆ ਜਾਂਦਾ, ਚੇਤਨ ਸੱਤਾ ਪਾਈ ਜਾਂਦੀ ਹੈ। ਇਸ ਤਰ੍ਹਾਂ ਉਹ ਜਿਹੜਾ ਕੋਈ ਰਕਤ ਬਿੰਦਾ ਉਹ ਲੋਥੜਾ ਜਿਹਾ ਹੁੰਦਾ, ਉਹਦੇ ਵਿੱਚ ਜੀਵਾਤਮਾ ਪਾਇਆ ਜਾਂਦਾ। ਫਿਰ ਜੀਵਾਤਮਾ ਪਾ ਕੇ, ਚੇਤਨ ਸੱਤਾ ਪਾ ਕੇ, ਮੂੰਹ ਦੇ ਵਿੱਚ ਮਾਸ ਦਾ ਹੀ ਜਿਹੜਾ ਪੜਦਾ ਜਾ ਉਹ ਮਿਲਿਆ ਹੁੰਦਾ, ਮੂੰਹ ਅੱਗੇ ਵੀ ਮਾਸ ਦਾ ਹੀ ਉਹ ਪੜਦਾ ਹੁੰਦਾ ਹੈ। ਹੱਡ ਚੰਮ ਤਨ ਮਾਸ। ਹਾਂ, ਇਸ ਤਰ੍ਹਾਂ ਕਹਿੰਦੇ ਜਿਹੜਾ ਹੱਡ ਹੈ ਉਹ ਵੀ ਮਾਸ ਦਾ ਹੈ, ਜਿਹੜਾ ਚੰਮ ਹੁੰਦਾ ਉੱਪਰ ਚਮੜੀ ਜੀ ਉਹ ਵੀ ਮਾਸ ਦੀ ਹੁੰਦੀ ਹੈ, ਸਾਰਾ ਸਰੀਰ ਮਾਸ ਦਾ ਹੀ ਬਣਿਆ ਹੁੰਦਾ ਹੈ। ਮਾਸੋਂ ਬਾਹਰ ਕੱਢਿਆ। ਇਸ ਤਰ੍ਹਾਂ ਕਹਿੰਦੇ ਜਿਹੜਾ ਬੱਚਾ ਹੈ ਹੱਡ ਤੰਮ ਤਨ ਦਾ ਸਰੀਰ ਦਾ ਮਾਸ ਦਾ ਹੀ ਹੁੰਦਾ ਹੈ, ਜਦੋਂ ਨੌ ਕੁ ਮਹੀਨਿਆਂ ਦਾ ਹੋ ਜਾਂਦਾ ਹੈ, ਪ੍ਰਸੂਤਾ ਪਾਉਣ ਵਗਦੀ ਹੈ, ਉਸ ਜਿਹੜਾ ਮਾਂ ਦਾ ਮਾਸ ਸਰੀਰ ਹੈ ਉਸਨੂੰ ਬੱਚਾ ਕਹਿੰਦੇ ਬਾਹਰ ਕੱਢਿਆ ਜਾਂਦਾ, ਉਹ ਪੈਦਾ ਹੋ ਜਾਂਦਾ। ਮੰਮਾ ਮਾਸ ਗਿਰਾਸ। ਦੇਖ ਲਓ ਇਹ ਪੰਡਿਤ ਤੁਸੀਂ ਮਾਸ ਨੂੰ ਮਾੜਾ ਕਹਿੰਦੇ, ਸਭ ਤੋਂ ਪਹਿਲਾਂ ਜਿਹੜਾ ਮਾਂ ਦਾ ਅਸਤਨ ਹੈ ਮੰਮਾ ਹੈ, ਉਹਦੀ ਗਰਾਈ ਮੂੰਹ ਵਿੱਚ ਹੁੰਦੀ ਹੈ, ਉਹ ਜਿਹੜਾ ਮਾਸ ਦਾ ਮੰਮਾ ਜਾ ਉਹੀ ਕਹਿੰਦੇ ਮੂੰਹ ਵਿੱਚ ਖੜਦਾ ਚੁੰਘਦਾ ਦੁੱਧ ਜਾ, ਤੁਸੀਂ ਕਿਵੇਂ ਮਾਸ ਕਹਿੰਦੇ ਹੈ? ਉਹ ਤੋਂ ਪਹਿਲਾਂ ਤਾਂ ਬੱਚਾ ਕਹਿੰਦੇ ਮੂੰਹ ਵਿੱਚ ਉਹ ਮਾਸ ਦਾ ਹੀ ਅਸਤਨ ਜਾ ਪਾਉਂਦਾ ਹੈ। ਮੋਹ ਮਾਸੈ ਕਾ ਜੀਭ ਮਾਸੈ ਕੀ। ਫਿਰ ਬੱਚੇ ਦਾ ਜਿਹੜਾ ਮੂੰਹ ਹੁੰਦਾ ਹੈ ਜਿਹਦੇ ਨਾਲ ਅਸਤਨ ਚੁੰਘਦਾ, ਉਹ ਵੀ ਮਾਸ ਦਾ ਹੀ ਹੁੰਦਾ, ਮੂੰਹ ਬਣਿਆ, ਅਤੇ ਬੱਚੇ ਦੀ ਜਿਹੜੀ ਜੀਭ ਜੀ ਹੈ ਉਹ ਵੀ ਮਾਸ ਦੀ ਬਣੀ ਹੁੰਦੀ ਹੈ। ਮਾਸੈ ਅੰਦਰ ਸਾਸ। ਹੋਰ ਤਾਂ ਹੋਰ ਕੀ ਹੈ, ਜਿਹੜਾ ਸਰੀਰ ਮਾਸ ਦਾ ਉਹਦੇ ਵਿੱਚ ਹੀ ਬੱਚੇ ਦੇ ਸਵਾਸ ਚੱਲਦੇ ਹੁੰਦੇ। ਵੱਡਾ ਹੋਵਾ ਵੀ ਆਹਿਆ। ਜਿਹੜਾ ਬੱਚਾ ਕਹਿੰਦੇ ਵੱਡਾ ਹੋ ਜਾਂਦਾ, ਨੌਜਵਾਨ ਹੁੰਦਾ, ਫਿਰ ਕਹਿੰਦੇ ਉਹ ਵਿਆਹਿਆ ਜਾਂਦਾ ਬਰਾਤ ਚੜਾ ਕੇ ਘਰ ਲੈ ਆਇਆ ਮਾਸ ਵੀ ਆਪਣੇ ਘਰ ਦੇ ਵਿੱਚ ਕਹਿੰਦੇ ਉਹ ਜਿਹੜਾ ਜਵਾਨ ਬੱਚਾ ਵਿਆਹਣ ਤੋਂ ਬਾਅਦ ਘਰ ਵਿੱਚ ਮਾਸ ਹੀ ਲੈ ਕੇ ਆਉਂਦਾ ਘਰਵਾਲੀ ਕਹਿੰਦੇ ਕੀ ਹੁੰਦੀ ਉਹ ਮਾਸ ਦੀ ਹੁੰਦੀ ਹੈ ਨਾ ਮਾਸੋ ਹੀ ਮਾਸ ਉਪਜੈ ਮੇਰਾ ਜਿਹੜੀ ਮਾਸ ਕਹਿੰਦੇ ਮਾਸ ਵਾਲੀ ਹੈ ਘਰਵਾਲੀ ਉਸ ਤੋਂ ਅੱਗੇ ਕਹਿੰਦੇ ਮਾਸ ਨੂੰ ਅੱਗੇ ਪੁੱਤਰ ਪੈਦਾ ਹੁੰਦਾ ਭਾਵ ਜਿਹੜਾ ਬੱਚਾ ਪੈਦਾ ਹੁੰਦਾ ਉਹ ਘਰਵਾਲੀ ਤੋਂ ਮਾਸ ਦਾ ਹੀ ਹੁੰਦਾ ਹੈ ਮਾਸ ਤੋਂ ਅੱਗੇ ਮਾਸ ਪੈਦਾ ਹੋ ਜਾਂਦਾ ਘਰ ਤੋਂ ਅੱਗੇ ਪੁੱਤਰ ਪੋਤਰੀਆਂ ਪੈਦੇ ਹੋ ਜਾਂਦੇ ਮਾਸੋ ਸਭੋ ਸਾਕ ਇਹ ਵੀ ਪੰਡਤੋ ਆ ਮਾਸ ਸਰੀਰ ਦੇ ਇਹਨਾਂ ਕਰਕੇ ਸਾਰੇ ਜਿਹੜੇ ਸਾਕ ਸੰਬੰਧੀ ਰਿਸ਼ਤੇ ਜੁੜਦੇ ਸਤਿਗੁਰ ਮਿਲਿਆ ਹੁਕਮ ਬੁੱਝੀਐ ਇਹਨਾਂ ਸਤਿਗੁਰੂ ਮਿਲ ਜਾਂਦੇ ਆ ਹੁਕਮ ਨੂੰ ਉਹ ਸਮਝਦਾ ਹੈ ਤਾਂ ਕੋ ਆਵੇ ਰਾਸ ਉਹ ਤਾਂ ਕੋਈ ਕਹਿੰਦੇ ਰਾਸ ਵਿੱਚ ਆ ਜਾਂਦਾ ਸਚਿਆਈ ਵਿੱਚ ਆ ਜਾਂਦਾ ਹੈ ਆਪ ਛੁੱਟੇ ਨਾ ਛੁੱਟੀਐ ਐਵੇਂ ਕਹਿੰਦੇ ਗੱਲਾਂ ਕਰਕੇ ਗਏ ਜੀ ਅਸੀਂ ਜੀ ਛੁੱਟੇ ਹੋਏ ਹਾਂ ਜੀ ਸਾਨੂੰ ਕੋਈ ਬੰਧਨ ਨਹੀਂ ਕਹਿੰਦੇ ਇਸ ਤਰ੍ਹਾਂ ਜਿਹੜੇ ਕਹਿਣ ਕਹਾਣ ਨਾਲ ਮੋਹ ਮਮਤਾ ਦੇ ਬੰਧਨਾਂ ਤੋਂ ਨਹੀਂ ਛੁੱਟੀ ਦਾ ਨਾਨਕ ਬਚਨ ਬਿਨਾਸ਼ ਕਹਿੰਦੇ ਐਵੇਂ ਜਿਹੜਾ ਕਹਿਣਾ ਨਾ ਬਚਨ ਇਹ ਤਾਂ ਕਹਿੰਦੇ ਬਿਨਾਸ਼ ਨਾਸ਼ ਕਰਨ ਵਾਲਾ ਹੈ ਤਾਂ ਬੇੜਾ ਗਰਕ ਕਰਨ ਵਾਲਾ ਇਹ ਜਿਹੜਾ ਬਚਨ ਤੁਹਾਡਾ ਬਿਨਾਸ਼ ਐਵੇਂ ਨਿਸ਼ਫਲ ਹੈ ਸੱਤ ਨਹੀਂ ਹੈ ਦੋਹਰਾ ਜਨਮ ਮਾਦਿਕ ਤੇ ਅਪਰ ਜੋ ਮਹਾਰਾਜ ਕਹਿੰਦੇ ਸੁਣੋ ਜਨਮ ਤੋਂ ਆ ਲੈ ਕੇ ਹੋਰ ਜੋ ਕੁਛ ਵੀ ਹੈ ਮਾਸੋ ਸਭੇ ਹੋਏ ਦੇਖੋ ਤਾਂ ਕਹਿੰਦੇ ਸਭ ਕੁਛ ਸਾਰਾ ਕੁਛ ਮਾਸ ਤੋਂ ਹੀ ਹੁੰਦਾ ਹੈ ਬਿਨਾਂ ਮਾਸ ਨਹਿ ਕਛੂ ਇਧਰ ਉਧਰ ਦੇਖੋ ਮਾਸ ਤੋਂ ਬਿਨਾਂ ਤਾਂ ਕੁਝ ਵੀ ਨਹੀਂ ਹੈ ਸਾਰੇ ਜਿਹੜੇ ਮਨੁੱਖ ਹੈ ਪਸ਼ੂ ਹੈ ਪੰਛੀ ਹੈ ਇਹਨਾਂ ਦੇ ਸਰੀਰ ਜਿਹੜੇ ਮਾਸ ਦੇ ਹੀ ਹੈ ਹਰ ਪਾਸੇ ਮਾਸ ਹੀ ਮਾਸ ਹੋਏ ਤਾਂ ਉਚਰਾ ਹੋਏ ਮਾਸ ਤੋਂ ਬਿਨਾਂ ਕੋਈ ਹੈਗਾ ਤਾਂ ਸਾਨੂੰ ਉਚਾਰਨ ਕਰਕੇ ਦੱਸੋ ਕਹਿਵੇ ਰਾਗ ਜੇ ਉਰ ਬਿਖੈ ਮਹਾਰਾਜ ਕਹਿੰਦੇ ਜਿਹੜੇ ਹਿਰਦੇ ਵਿੱਚ ਕੋਈ ਵਿਰਾਗ ਧਾਰਨ ਕਰ ਲੈਂਦੇ ਸਤਿਗੁਰ ਕੇ ਟਿਕ ਜਾਏ ਸਤਿਗੁਰੂ ਦੇ ਕੋਲ ਜਾ ਕੇ ਤਾਂ ਕੋ ਦੇ ਉਪਦੇਸ਼ ਜਬ ਗੁਰੂ ਮਹਾਰਾਜ ਕਿਰਪਾ ਕਰਕੇ ਉਹਨੂੰ ਉਪਦੇਸ਼ ਦਿੰਦੇ ਹਨ ਭੇਦ ਸਰਬ ਲਿਖਾਏ ਸਾਰਾ ਜਿਹੜਾ ਭੇਦ ਜਨਾ ਦਿੰਦੇ ਹਨ ਤਨ ਕੋ ਜਾਣਹਿ ਭਿੰਨ ਪੁਨ ਫਿਰ ਉਹ ਜਿਹੜਾ ਜਗਿਆਸੂ ਹੈ ਨਾ ਜਿਹੜਾ ਉਪਦੇਸ਼ ਲੈਣ ਗਿਆ ਫਿਰ ਉਹ ਸਰੀਰ ਨੂੰ ਆਤਮਾ ਨੂੰ ਕਹਿੰਦੇ ਵੱਖਰਾ ਭਿੰਨ ਜਾਣਦਾ ਹੈ ਸਰੀਰ ਨੂੰ ਵੱਖਰਾ ਜਾਣਦਾ ਸਤ ਜੜ ਦੁਖ ਰੂਪ ਚੇਤਨ ਭਿੰਨ ਦਿਖਾਏ ਜਿਹੜਾ ਸਤ ਚੇਤਨ ਸਰੂਪ ਨੂੰ ਵੱਖਰਾ ਕਰਕੇ ਦਿਖਾ ਦਿੰਦੇ ਸਤ ਆਤਮਾ ਜਾਣ ਹੀ ਉਹ ਕਹਿੰਦੇ ਵੀ ਆਤਮਾ ਸਦਾ ਰਹਿਣ ਵਾਲਾ ਹੈ ਉਹ ਜਾਣਦੇ ਦੇਹ ਅਨਿਤ ਸਦਾ ਜਿਹੜਾ ਇਹ ਸਰੀਰ ਹੈ ਤਾਂ ਹਮੇਸ਼ਾ ਨਾਸਵੰਤ ਹੈ ਸਦਾ ਨਹੀਂ ਰਹਿਣ ਵਾਲਾ ਉਹ ਜਣਾ ਦਿੰਦੇ ਹੈ ਸਤ ਗੁਰੂ ਸਤ ਆਸਤ ਸਨ ਬੰਧ ਜੋ ਬਾਕੀ ਵੀ ਜਿਹੜਾ ਸਤ ਦਾ ਅਸਤ ਨਾਲ ਸੰਬੰਧ ਹੈ ਤੇ ਅਸਤ ਦਾ ਸਤ ਨਾਲ ਸੰਬੰਧ ਹੈ ਕਛੂ ਨ ਜਾਣਹ ਕੋਇ ਕਹਿੰਦੇ ਐਵੇਂ ਕਹਿੰਦੇ ਕੁਝ ਵੀ ਤੁਛ ਮਾਤਰ ਬਣਾ ਪੂਜੀ ਜਾਣੋ ਸਤ ਅਸਤ ਦਾ ਪੂਜੀ ਥੋੜੇ ਮਾਤਰ ਕੋਈ ਸੰਬੰਧ ਨਹੀਂ ਹੈ ਜੈਸੇ ਸਭਤਾ ਤਿਮਰ ਕੋ ਇਸ ਤਰ੍ਹਾਂ ਕਹਿੰਦੇ ਸੂਰਜ ਚੜਿਆ ਹੋਵੇ ਸੂਰਜ ਦੇ ਨੇੜੇ ਜਿਹੜਾ ਹਨੇਰਾ ਹੈ ਨਿਰਨ ਕਬਹੂ ਹੋਏ ਸੂਰਜ ਚੜਿਆ ਉੱਥੇ ਹਨੇਰਾ ਨੇੜੇ ਨਹੀਂ ਹੋ ਸਕਦਾ ਹੈ ਇਸ ਕਰਕੇ ਜਿੱਥੇ ਸਤ ਹੈਗਾ ਉੱਥੇ ਸਤ ਨੇੜੇ ਹੋ ਹੀ ਨਹੀਂ ਸਕਦਾ ਹੈ ਸਤ ਸਦਾ ਆਪੋ ਜੀ ਕਹਿੰਦੇ ਕੋਈ ਵੀ ਨੇੜੇ ਦਾ ਸੰਬੰਧ ਨਹੀਂ ਆਪੋ ਕੋ ਨ ਜਾਣਈ ਇਹ ਜਿਹੜਾ ਗਿਆਨ ਆਪਣੇ ਆਪ ਨੀ ਕੋਈ ਜਾਣਦਾ ਹੈ ਬਿਨ ਸਤਿਗੁਰ ਉਪਦੇਸ਼ ਸਤਿਗੁਰੂ ਦੇ ਐਸਾ ਉਪਦੇਸ਼ ਦਿੱਤੇ ਤੋਂ ਇਸ ਪ੍ਰਕਾਰ ਕਹਿ ਸਭਨ ਕੋ ਨੇ ਇਸ ਤਰ੍ਹਾਂ ਸਾਰਿਆਂ ਨੂੰ ਕਹਿ ਦਿੱਤਾ ਟੂਸ਼ਨ ਭੇ ਜਗਤੇਸ਼ ਜਗਤ ਦੇ ਮਾਲਕ ਗੁਰੂ ਮਹਾਰਾਜ ਕੁਛ ਸਮੇਂ ਲਈ ਚੁੱਪ ਹੋ ਗਏ ਪੰਡਤ ਜਗਤ ਸੰਨਿਆਸੀ ਬਹੁਤ। ਜਿਹੜੇ ਕੋਈ ਵਿਦਵਾਨ ਸੀ ਹੋਰ ਸੰਨਿਆਸੀਆਂ ਸੋ ਬੜੇ ਵਿਦਵਾਨ ਸੀ ਤਕੜੇ। ਉੱਤਰ ਆਏ ਨ ਕੋਏ। ਸੰਨਿਆਸੀਆਂ ਵਿੱਚੋਂ ਵਿਦਵਾਨਾਂ ਨੂੰ ਵੀ ਗੁਰੂ ਮਹਾਰਾਜ ਦੇ ਸਾਹਮਣੇ ਕੋਈ ਜਵਾਬ ਨਹੀਂ ਆਇਆ। ਪਿਖ ਹੈ ਪਰਸਪਰ ਬਦਨ ਨਿਜ। ਸਾਰੇ ਕਹਿੰਦੇ ਇੱਕ ਦੂਸਰੇ ਦੇ ਮੂੰਹ ਵੱਲੀ ਵੇਖਦੇ ਹੈ। ਸਨਮੁਖ ਹੋਏ ਨ ਸੋਏ। ਗੁਰੂ ਮਹਾਰਾਜ ਦੇ ਸਾਹਮਣੇ ਕੋਈ ਜਵਾਬ ਦੇਣ ਵਾਸਤੇ ਨਹੀਂ ਹੋ ਰਿਹਾ। ਸੰਨਿਆਸੀ ਨਿਜ ਕਹਿਤ ਭੇ। ਜਿਹੜੇ ਆਪਣੇ ਆਪ ਨੂੰ ਸੰਨਿਆਸੀ ਸੀ ਨਾ ਉਹ ਕਹਿਣ ਲੱਗੇ ਹਨ। ਕੇਤਿਕ ਕਾਲ ਬਿਤਾਏ। ਇੱਕ ਸਮਾਂ ਬਤੀਤ ਕਰਕੇ ਜਿਹੜੇ ਆਪਣੇ ਆਪ ਨੂੰ ਸੰਨਿਆਸੀ ਕਹਾਉਂਦੇ ਸੀ ਉਹ ਕੋਈ ਸਮਾਂ ਮੈਂ ਬਤਾ ਕੇ ਕਹਿਣ ਲੱਗੇ। ਨਾਨਕ ਚੰਦ ਪੰਡਿਤ ਵੱਡੋ। ਜਿਹੜਾ ਨਾਨੂ ਸੀ ਨਾ ਜਿਹਨੇ ਆਪਣਾ ਨਾਮ ਨਾਨਕ ਚੰਦ ਰਖਾਇਆ ਸੀ ਉਹਨੂੰ ਸੰਨਿਆਸੀ ਕਹਿਣ ਲੱਗਿਆ ਵੀ ਨਾਨਕ ਚੰਦ ਤੂੰ ਬੜਾ ਤਕੜਾ ਵਿਦਵਾਨ ਹੈ ਤੈਂ ਜੀਤਿਓ ਜਗ ਜਾਏ। ਇਹ ਤਾਂ ਸਾਰੇ ਸੰਸਾਰ ਦੇ ਜਾ ਕੇ ਵਿਦਵਾਨਾਂ ਨੂੰ ਜਿੱਤਿਆ ਹੋਇਆ। ਇਸ ਫਕੀਰ ਕਹਿ ਸਾਹਮਣੇ। ਆ ਜਿਹੜਾ ਸਾਹਮਣੇ ਕਹਿੰਦੇ ਭਗਵੇਂ ਜੇ ਕੱਪੜੇ ਪਾ ਕੇ ਫਕੀਰ ਬੈਠਾ ਸਾਧੂ ਚਰਚਾ ਕਿਉਂ ਨਾ ਕਰੰਤ। ਨਾਲ ਕਹਿੰਦੇ ਤੂੰ ਗਿਆਨ ਚਰਚਾ ਵੀ ਤੂੰ ਕਿਉਂ ਨੀ ਕਰਦਾ ਹੈ। ਬੇਤਾ ਅਗਮਾ ਨਿਗਮ ਕੋ। ਨਾਨੂ ਚੰਦ ਨਾਨਕ ਚੰਦ ਪੰਡਿਤ ਤੂੰ ਤਾਂ ਵੇਦਾਂ ਸ਼ਾਸਤਰਾਂ ਦਾ ਜਾਣਨ ਵਾਲਾ ਹੈ। ਸਭ ਹਿੰਨ ਮੈਂ ਮਤਵੰਤ। ਅਸੀਂ ਸਾਰੇ ਵਿਦਵਾਨ ਹੈ ਸਾਰਿਆਂ ਤੋਂ ਜ਼ਿਆਦਾ ਬੁੱਧੀ ਵਾਲਾ ਹੈ ਤੂੰ। ਚੌਪਈ ਸੁਣ ਕਰ ਨਾਨੂ ਪੰਡਿਤ ਤਬ ਹੀ। ਜਿਹੜਾ ਨਾਮ ਨਾਨੂ ਸੀ ਤੇ ਨਾਨਕ ਚੰਦ ਰਖਾਇਆ ਸੀ ਨਾ ਉਹਨੇ ਸੁਣ ਕੇ ਸਾਰਿਆਂ ਤੋਂ ਬੋਲਿਓ ਸਭ ਹਿੰਨ ਪ੍ਰੇਰਿਓ ਜਬ ਹੀ। ਸਾਰਿਆਂ ਨੇ ਪ੍ਰੇਰਿਆ ਤੇ ਫਿਰ ਇਹ ਬੋਲਿਆ ਸ੍ਰੀ ਗੁਰ ਕੇਰ ਪ੍ਰਤਾਪ ਦਬਾਵਾ। ਕਹਿੰਦੇ ਜਿਹੜਾ ਨਾਨੂ ਪੰਡਿਤ ਹੈ ਗੁਰੂ ਮਹਾਰਾਜ ਦੇ ਤੇਜ ਪ੍ਰਤਾਪ ਨੇ ਐਸਾ ਇਹਨੂੰ ਬਦਵਾਇਆ ਹੈ। ਸਾਬਤ ਕੋਏ ਨਾ ਉੱਤਰ ਆਵਾ। ਸਾਬਤ ਜਿਹੜਾ ਉੱਤਰ ਹੈ ਤਸੱਲੀ ਬਖਸ਼ ਜਿਹੜਾ ਉੱਤਰ ਹੈ ਉਹ ਪੂਰਾ ਪੂਰਾ ਇਹਨੂੰ ਕੋਈ ਨੀ ਆਇਆ। ਹੇ ਫਕੀਰ ਤਾਂ ਕੀਨ ਕੁਕਰਮਾ। ਦਬਿਆ ਜਾ ਬੋਲਿਆ ਕਹਿੰਦੇ ਹੇ ਫਕੀਰਾ ਤੈਨੇ ਇੱਥੇ ਆ ਕੇ ਬਹੁਤ ਖੋਟਾ ਕਰਮ ਕੀਤਾ। ਪੁਰਬ ਦਿਵਸ ਪੁੰਨ ਭਾਖਤ ਧਰਮਾ। ਸੂਰਜ ਨੂੰ ਗ੍ਰਹਿਣ ਲੱਗਿਆ ਪੁਰਬ ਦਾ ਦਿਨ ਸੀ ਤੇ ਜਿੰਨੀ ਜਾਨਾ ਬਾਸ ਫੇਰ ਕਹੀ ਜਾਨਾ ਸੀ ਧਰਮ ਕਰ ਰਹੇ ਹਾਂ ਪੁੰਨ ਕਰ ਰਹੇ ਹੈ। ਕਿਸ ਪ੍ਰਕਾਰ ਤੂੰ ਹਮੈ ਬਤਾਵੈ। ਕਹਿੰਦੇ ਸਾਨੂੰ ਕਿਸ ਤਰ੍ਹਾਂ ਤੂੰ ਦੱਸੀ ਜਾ ਰਿਹਾ। ਜੇ ਸਭ ਸ਼ਸਤਰ ਦੋਸ਼ ਲਗਾਵੈ ਸ਼ਾਸਤਰ। ਜਿੰਨੇ ਵੀ ਧਾਰਮਿਕ ਸ਼ਾਸਤਰ ਹੈ ਕਹਿੰਦੇ ਅੱਜ ਦੇ ਦਿਨ ਜਿਹੜਾ ਕੋਈ ਮਾਸ ਮੂਸ ਰਿੰਨਣਾ ਖਾਣਾ ਹੈ ਇਹਨੂੰ ਬੜਾ ਭਾਰੀ ਦੋਸ਼ ਲਗਾਉਂਦੇ ਹੈ ਇਹ ਗੁਨਾਹ ਕਰਨਾ ਹੈ। ਦਾਨ ਇਸ਼ਨਾਨ ਪੂਜਬੇ ਕਾਲਾ। ਕਿਉਂਕਿ ਪੁਰਬ ਲੱਗਾ ਹੋਇਆ ਇਸ ਸਮੇਂ ਤਾਂ ਇਸ਼ਨਾਨ ਕਰਨਾ ਚਾਹੀਏ ਪੂਜਾ ਕਰਨਾ ਚਾਹੀਏ ਦਾਨ ਕਰਨਾ ਚਾਹੀਏ ਇਹ ਤਿੰਨਾਂ ਦਾ ਸਮਾਂ ਹੈ ਦਾਨ ਕਰਨ ਦਾ ਸ਼ਾਨ ਤੇ ਪੂਜਾ ਦਾ। ਆਮਿਖ ਰੀਦਤ ਪਾਪ ਵਿਸਾਰਿਆ। ਇਹੋ ਜਿਹੇ ਸਮੇਂ ਕਹਿੰਦੇ ਮਾਸ ਰਿੰਨਣਾ ਇਹਦੇ ਨਾਲ ਤਾਂ ਬਹੁਤ ਵੱਡਾ ਪਾਪ ਲੱਗਦਾ। ਕੈਸੋ ਤੇਰੋ ਆਹੈ ਸਿਧਾਂਤਾ। ਵੀ ਗੁਰੂ ਨਾਨਕ ਤੇਰਾ ਇੱਕ ਇਹੋ ਜਿਹਾ ਸਾਰ ਸਿਧਾਂਤ ਹੈ। ਉੱਤਰ ਦੇ ਨਤ ਹੋਏ ਹੈ ਪਾਤਾ। ਤਸੱਲੀ ਬਖਸ਼ ਉੱਤਰ ਦੇ ਨਹੀਂ ਤਾਂ ਤੇਰਾ ਹੁਣੇ ਨਾਸ ਹੋਏਗਾ ਮਾਰ ਦਿਆਂਗੇ ਤੈਨੂੰ। ਦੋਹਰਾ ਸਭ ਬਿਦ ਬੇਤਾ ਸਤਿਗੁਰੂ। ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਸਭ ਤਰ੍ਹਾਂ ਦੇ ਜਾਣਨ ਵਾਲੇ ਗੁਰੂ ਨਾਨਕ ਸਾਹਿਬ ਸਤਿਗੁਰੂ ਹੈ। ਬੋਲੇ ਬਚ ਤਤਕਾਲ ਝਟ ਪਾਟੀ। ਕਹਿੰਦੇ ਨਾਨੂ ਤੁਰ ਸੁਣ ਕਿਉਂ ਬਚਨ ਬੋਲੇ ਮੁਖ ਤੋਂ। ਦ੍ਰਿਜ ਸੰਨਿਆਸੀ ਅਪਰ ਨਰ। ਬ੍ਰਾਹਮਣ ਵੀ ਸੰਨਿਆਸੀ ਵੀ ਹੋਰ ਜਿਹੜੇ ਲੋਕ ਹੈ ਸੁਣ ਹੈ ਭੀੜ ਵਿਸਾਲ। ਲੋਕਾਂ ਦੀ ਭੀੜ ਹੈ ਵੀ ਮਹਾਰਾਜ ਕੀ ਕਹਿੰਦੇ ਐ ਸੁਣਨ ਲੱਗੇ ਹਨ। ਮਹੱਲਾ ਪਹਿਲਾ ਮਾਸ ਮਾਸ ਕਰ ਮੂਰਖ ਝੜਕ ਝੜਕ। ਕਹਿੰਦੇ ਵੀ ਮਾਸ ਕਿਉਂ ਰਿੰਨਣਾ ਕੀਤਾ ਹੈ ਮਾਸ ਨਹੀਂ ਖਾਣਾ ਚਾਹੀਦਾ। ਕਹਿੰਦੇ ਮੂਰਖ ਲੋਕ ਕਹਿ ਕਹਿ ਕੇ ਝਗੜਾ ਕਰਦੇ ਗਿਆਨ ਧਿਆਨ ਨਹੀਂ ਜਾਣ। ਜਿਹੜਾ ਵਾਹਿਗੁਰੂ ਦਾ ਨਿਰਗੁਣ ਸਰੂਪ ਦਾ ਗਿਆਨ ਉਹ ਵੀ ਨਹੀਂ ਜਾਣਦੇ ਹੈ ਵੀ ਉਹ ਚੱਕਰ ਚੇਂਜ ਤੋਂ ਬਾਹਰ ਹੈ। ਇਸੇ ਤਰ੍ਹਾਂ ਸਰਗੁਣ ਸਰੂਪ ਦਾ ਧਿਆਨ ਕਰਨਾ ਨਹੀਂ ਜਾਣਦੇ ਹਨ। ਕੌਣ ਮਾਸ ਕੌਣ ਸਾਗ ਕਹਾਵੇ। ਕੌਣ ਮਾਸ ਹੈ ਤੇ ਕੌਣ ਸਾਗ ਕਹਾਵੇ ਕਿਹਾ ਜਾਂਦਾ ਹੈ। ਜਿਹੜਾ ਬਗਾਨਾ ਹੱਕ ਖਾਣਾ ਹੈ ਕੋਹ ਖਿੰਜ ਕੇ ਲੁੱਟ ਕੇ ਇਹ ਮਾਸ ਦਾ ਖਾਣਾ ਹੈ। ਇਸੇ ਤਰ੍ਹਾਂ ਆਪਣੀ ਹੱਕ ਸੱਚ ਦੀ ਕਮਾਈ ਕਰਕੇ ਧਰਮ ਦੀ ਕਿਰਤ ਕਰਕੇ ਖਾਣਾ ਇਹ ਸਾਗ ਦਾ ਖਾਣਾ ਹੈ, ਕਿਸ ਮਹਿ ਪਾਪ ਸਮਾਣੇ, ਇਹਦੇ ਵਿੱਚ ਪਾਪ ਸਮਾਏ, ਜਿਹੜਾ ਬਗਾਨਾ ਹੱਕ ਖਾਣਾ ਹੈ, ਪਰਾਇਆ ਹੱਕ ਖਾਣਾ, ਉਹਦੇ ਵਿੱਚ ਸਾਰੇ ਪਾਪ ਸਮਾਏ ਹੋਏ। ਕੈਂਡਾ ਮਾਰ ਹੋਮ ਜਗ ਕੀਏ, ਦੇਖ ਲਓ ਵੀ ਦੇਵਤਿਆਂ ਕੀ ਬਾਣੇ, ਦੇਵਤਿਆਂ ਦੀ ਬਾਣੀ ਕਹਿੰਦੀ ਹੈ, ਯਜੁਰਵੇਦ ਵਿੱਚ ਲਿਖਿਆ ਹੋਇਆ ਹੈ ਵੀ ਜਗ ਕਰਨੇ ਚਾਹੀਏ, ਬਲੀਆਂ ਦੇਣੀਆਂ ਚਾਹੀਏ, ਇਸ ਤਰ੍ਹਾਂ ਕਹਿੰਦੇ ਉਹ। ਇਹ ਬੈਂਡਾ ਮਾਰ ਹੋਮ ਜਗ ਕੀਏ, ਗੈਂਡੇ ਨੂੰ ਮਾਰ ਕੇ ਹਵਨ ਤੇ ਜਗ ਵਗੈਰਾ ਕੀਤੇ ਜਾਂਦੇ। ਮਾਸ ਛੋੜ ਬੈਸ ਨੱਕ ਪਕੜ ਹੈ, ਬਾਣੀ ਦੇਵਤਿਆਂ ਦੀ ਇਹ ਬਾਣ ਆਦਤ ਹੈ ਵੀ ਉਹ ਬਲੀਆਂ ਬੁਲੀਆਂ ਲੈ ਕੇ ਉਹਨਾਂ ਦੇ ਨਾਂ ਤੇ ਜਗ ਜੋ ਕਰੇ, ਹਵਨ ਕਰੇ, ਮੰਤਰ ਪੜ ਕੇ, ਫਿਰ ਉਹ ਖੁਸ਼ ਹੋ ਜਾਂਦੇ, ਵਰ ਦਿੰਦੇ। ਇਸ ਤਰ੍ਹਾਂ ਦੀ ਉਹਨਾਂ ਦੀ ਆਦਤ ਹੈ ਵੀ ਬਲੀਆਂ ਲੈਂਦੇ, ਉਹ ਮਾਸ ਖਾਂਦੇ। ਤੁਸੀਂ ਕਹਿੰਦੇ ਮਾਸ ਮਾੜਾ, ਤੁਹਾਡੇ ਦੇਵਤੇ ਤਾਂ ਜਿਹਨਾਂ ਨੂੰ ਹੈ ਉਹ ਝੋਟੇ ਵੀ ਖਾ ਲੈਂਦੇ, ਗੰਡਾ ਵੀ ਖਾ ਲੈਂਦੇ, ਗਊ ਵੀ ਖਾ ਲੈਂਦੇ ਹੈ, ਸਮੇਰ ਚੱਕ ਲੈਂਦੇ, ਕੂੜਾ ਛੱਕ ਲੈਂਦੇ ਹੈ। ਇਸ ਤਰ੍ਹਾਂ ਦੇਵਤਿਆਂ ਦੀ ਬਾਣੀ ਵਿੱਚ ਲਿਖਿਆ, ਯਜੁਰਵੇਦ ਵਿੱਚ ਲਿਖਿਆ, ਜਗ ਕਰਨੇ ਨਾ ਨਾਲ ਮਾਸ ਛੋੜ ਬੈਸ ਨੱਕ ਪਕੜ। ਹਾਂ, ਬਾਹਰੋਂ ਕਹਿੰਦੇ ਵੀ ਮਾਸ ਨਹੀਂ ਅਸੀਂ ਖਾਂਦੇ, ਲੋਕਾਂ ਨੂੰ ਦਿਖਾਉਣ ਵਾਸਤੇ ਨੱਕ ਜਾ ਫੜ ਕੇ ਅੰਗੂਠੇ ਤੇ ਚੀਚੀ ਨਾਲ ਬੈਠ ਜਾਂਦੇ। ਰਾਤੀ ਮਾਨਸ ਖਾਣੇ, ਰਾਤ ਦੇ ਸਮੇਂ ਕਹਿੰਦੇ ਫਿਰ ਮਾਸ ਖਾਂਦੇ ਆ, ਜਿਹੜੀਆਂ ਪਰ ਇਸਤਰੀਆਂ ਗਮਨ ਕਰਦੇ ਰਾਤ ਨੂੰ, ਜਿਹੜੇ ਗੁਨਾਹ ਕਰਦੇ ਇਹ ਮਾਸ ਖਾਂਦੇ, ਰਾਤ ਨੂੰ ਲੁਕ ਲੁਕ ਕੇ ਖਾ ਪੀ ਜਾਂਦੇ। ਫੜ ਕਰ ਲੋਕਾਂ ਕੋ ਦਿਖ ਲਾਵੇ ਹੈ, ਜਿਹੜੇ ਨਹਾ ਧੋ ਕੇ ਨੱਕ ਜਾ ਫੜ ਕੇ ਲੋਕਾਂ ਨੂੰ ਦਿਖਾਉਂਦੇ। ਗਿਆਨ ਧਿਆਨ ਨਹੀਂ ਸੂਝੈ, ਜਿਹੜਾ ਨਿਰਗੁਣ ਸਰੂਪ ਦਾ ਗਿਆਨ ਉਹ ਨਹੀਂ ਸੁਝਦਾ, ਦਿਸਦਾ ਸਰਗੁਣ ਰੂਪ ਦਾ ਧਿਆਨ ਨੂੰ ਨਹੀਂ ਸੁਝਦਾ ਸਮਝਦਾ। ਨਾਨਕ ਅੰਧੇ ਸਿਓ ਕਿਆ ਕਹੀਏ, ਮਹਾਰਾਜ ਕਹਿੰਦੇ ਜਿਹੜੇ ਅੰਨੇ ਅਗਿਆਨੀ ਹੈ ਵੀ ਉਹਨਾਂ ਨੂੰ ਕੀ ਆਖੀਏ। ਕਹਿ ਨ ਕਹਿਆ ਬੂਝੇ, ਭਲਾ ਕਹੀਏ ਤੇ ਕਿਹਾ ਹੋਇਆ ਕਿਹੜਾ ਇਹ ਸਮਝਦੇ ਹਨ। ਅੰਧਾ ਸੋਏ ਜੇ ਅੰਧ ਕਮਾਵੇ, ਬੋਲੇ ਕਹਿਣ ਲੱਗੇ ਮਹਾਰਾਜ ਤੁਸੀਂ ਸੱਤ ਬਖਦੇ ਹੋ, ਸਾਡੇ ਦੋ ਦੋ ਅੱਖਾਂ, ਸਾਨੂੰ ਸਾਰਿਆਂ ਨੂੰ ਦਿਸਦਾ, ਸਾਨੂੰ ਉਹਨੇ ਕਿਉਂ ਕਹੀ ਜਾਂਦੇ ਹਾਂ। ਮਹਾਰਾਜ ਕਹਿੰਦੇ ਅੰਧਾ ਸੋਏ ਜੇ ਅੰਧ ਕਮਾਵੇ, ਸਾਡੇ ਖਤ ਨਾਲ ਉਹ ਅੰਧਾ ਗਿਆ ਨਹੀਂ ਹੈ ਜਿਹੜਾ ਨਿਆਂ ਵਾਲੇ ਅਗਿਆਨੀਆਂ ਵਾਲੇ ਕੰਮ ਕਰੇ। ਤਿਸ ਹਿਰਦੈ ਜੇ ਇਸੇ ਲੋਚਨ ਨਾਹੀਂ, ਕਿਉਂਕਿ ਜਿਹੜਾ ਅੰਧਾ ਅਗਿਆਨੀ ਹੁੰਦਾ ਉਹਦੇ ਹਿਰਦੇ ਵਿੱਚ ਮਨ ਜਿਹੜਾ ਗਿਆਨ ਰੂਪੀ ਨਿਗਾਹ ਨਹੀਂ ਹੁੰਦੀ, ਉਹਦੇ ਅੰਦਰ ਹਿਰਦੇ ਦੇ ਅੰਦਰ ਗਿਆਨ ਰੂਪੀ ਨੇਤਰ ਨਹੀਂ ਹੁੰਦਾ ਹੈ, ਜਾਂ ਸ਼ੁੱਧ ਮਨ ਸ਼ੁੱਧ ਬੁੱਧੀ ਰੂਪੀ ਨੇਤਰ ਨਹੀਂ ਉਹਨਾਂ ਦੇ ਹਿਰਦੇ ਵਿੱਚ ਹੁੰਦੇ, ਵਿਵੇਕ ਅਤੇ ਵੈਰਾਗ ਰੂਪੀ ਨੇਤਰ ਨਹੀਂ ਉਹਨਾਂ ਦੇ ਹਿਰਦੇ ਵਿੱਚ ਹੁੰਦੇ, ਸੁਰਤੀ ਸਿਮਰਤੀ ਰੂਪ ਨੇਤਰ ਨਹੀਂ ਹੁੰਦੇ, ਅਪਰੋਕਸ਼ ਤੇ ਪਰੋਕ ਗਿਆਨ ਰੂਪੀ ਨੇਤਰ ਉਹਨਾਂ ਦੇ ਹਿਰਦੇ ਵਿੱਚ ਨਹੀਂ ਹੁੰਦੇ। ਮਾਤ ਪਿਤਾ ਕੀ ਰਕਤ ਨਿਪੰਨੇ, ਹਾਂ ਜੀ ਤੁਸੀਂ ਦੇਖੋ ਕਿੰਨੇ ਅਗਿਆਨੀ ਹੋ, ਮਾਂ ਪਿਓ ਦੀ ਜਿਹੜੀ ਰਕਤ ਤੇ ਬਿੰਦ ਹੈ ਉਹਦੇ ਵਿੱਚ ਹੀ ਤੁਸੀਂ ਟਿਕੇ ਹੋ ਨਾ, ਪਹਿਲਾਂ ਪੈਦਾ ਹੋਏ ਹੋ। ਮੱਛੀ ਮਾਸ ਨ ਖਾਹੀ, ਹਾਂਜੀ ਕਹਿੰਦੇ ਹਾਂ ਕਹਿੰਦੇ ਵੀ ਅਸੀਂ ਮੱਛੀ ਦਾ ਮਾਸ ਨਹੀਂ ਖਾਂਦੇ, ਤੁਸੀਂ ਪੈਦਾ ਤਾਂ ਰਕਤ ਬਿੰਦ ਤੋਂ ਲਹੂ ਤੋਂ ਵੀਰ ਤੋਂ ਹੋਏ ਹੋਏ ਹੋ। ਇਸਤਰੀ ਪੁਰਖਾਂ ਜਾਨਸ ਮੇਲਾ, ਮਹਾਰਾਜ ਕਹਿੰਦੇ ਇਸਤਰੀ ਤੇ ਪੁਰਸ਼ ਦਾ ਆਪੋ ਵਿੱਚ ਹੀ ਜਦੋਂ ਸੰਬੰਧ ਹੁੰਦਾ ਹੈ, ਉੱਥੇ ਅੰਧ ਕਮਾਹੀ ਉੱਥੇ ਮੰਦ ਕਮਾਹੀ, ਕਹਿੰਦੇ ਉੱਥੇ ਵੀ ਮੰਦਪੁਣਾ ਦੀ ਕਮਾਈ ਕਰਦੇ। ਮਾਸੋਹ ਨਿੰਮੇ ਮਾਸੋਹ ਜੰਮੇ, ਸਾਰੇ ਜਿਹੜੇ ਸਰੀਰ ਹੈ ਮਾਸ ਦੇ ਵਿੱਚ ਹੀ ਕਹਿੰਦੇ ਰਕਤ ਬਿੰਦ ਹੋ ਕੇ ਨਿੰਮੇ ਇਸਤਤ ਹੋਇਆ ਟਿਕੇ ਹੈ, ਫਿਰ ਨੌ ਮਹੀਨਿਆਂ ਵਿੱਚ ਮਾਸ ਤੋਂ ਹੀ ਅੱਗੇ ਜੰਮੇ ਆ ਪੈਦਾ ਹੋਏ। ਹਮ ਮਾਸਾ ਕੇ ਭਾਂਡੇ, ਤਮਾਮ ਜਿੰਨੇ ਸਰੀਰ ਹੈ ਸਭ ਮਾਸ ਦੇ ਭਾਂਡੇ ਹੀ ਬਣੇ। ਗਿਆਨ ਧਿਆਨ ਕਛੂ ਸੂਝੇ ਨਾ, ਕਹਿੰਦੇ ਨਿਰਗੁਣ ਸਰੂਪ ਦਾ ਗਿਆਨ ਤੇ ਸਰਗੁਣ ਸਰੂਪ ਦਾ ਧਿਆਨ ਕਰਦਾ ਤੁਹਾਨੂੰ ਕੋਈ ਸੁਝਦਾ ਨਹੀਂ ਹੈ। ਚਤੁਰ ਕਹਾਵੇ ਪਾਂਡੇ, ਵਈ ਪੁੰਡੇ ਬੁੱਧੀ ਵਾਲੇ ਆਪਣੇ ਆਪ ਨੂੰ ਬੜੇ ਚਤੁਰ ਕਹਾਨੇ ਆ ਤੁਸੀਂ। ਬਾਹਰ ਕਾ ਮਾਸ ਮੰਦਾ ਸਵਾਮੀ। ਇਹ ਸਵਾਮੀ ਜੀ ਜਿਹੜਾ ਬਾਹਰਲਾ ਮਾਸ ਉਹ ਤਾਂ ਹੋ ਗਿਆ ਨਾ ਮਾੜਾ, ਘਰ ਕੀ ਘਰ ਕਾ ਮਾਸ ਚੰਗੇਰਾ। ਜਿਹੜਾ ਕੋਈ ਪੁੱਤਰ ਧੀ ਹੈ, ਸੰਬੰਧੀ ਹੈ, ਘਰ ਵਾਲੀ ਹੈ, ਭੈਣ ਹੈ, ਧੀ ਹੈ, ਉਹ ਕਹਿੰਦੇ ਮਾਸ ਚੰਗਾ ਹੋਇਆ ਨਾ ਉਹਨੂੰ ਕਿਵੇਂ ਸੰਭਾਲ ਸੰਭਾਲ ਰੱਖਦੇ। ਜੀ ਜੰਤ ਸਭ ਮਾਸੋ ਹੋਏ, ਜਿੰਨੇ ਛੋਟੇ ਵੱਡੇ ਜੀ ਜੰਤ ਹੈ ਸਾਰੇ ਮਾਸ ਤੋਂ ਹੀ ਪੈਦਾ ਹੋਏ। ਜੀ ਲਿਆ ਵਾਸੇਰਾ, ਜਿਹੜਾ ਜੀਵਾਤਮਾ ਇਹਨੇ ਕਹਿੰਦੇ ਮਾਸ ਦੇ ਸਰੀਰ ਵਿੱਚ ਹੀ ਨਿਵਾਸ ਲਿਆ, ਇਹ ਜੀਵਾਤਮਾ ਸਰੀਰ ਵਿੱਚ ਹੀ ਟਿਕਿਆ ਹੋਇਆ ਹੈ। ਭਖ ਭਖ ਹੈ ਭਖ ਤਜ ਛੋਡ ਹੈ, ਜਿਹੜਾ ਨਹੀਂ ਖਾਣਾ ਹੈ ਤੰਬਾਕੂ ਉਹ ਤੁਸੀਂ ਖਾਂਦੇ ਪੀਂਦੇ ਹੋ, ਜਿਹੜਾ ਨਹੀਂ ਖਾਣਾ ਬਗਾਨਾ ਹੱਕ ਉਹ ਤੁਸੀਂ ਖਾਂਦੇ ਹੋ, ਨਹੀਂ ਖਾਣ ਯੋਗ ਜਿਹੜੀ ਨਿੰਦਿਆ ਚੁਗਲੀ ਉਹਨੂੰ ਖਾਂਦੇ ਹੋ ਕਰਦੇ ਹੋ, ਤੇ ਪੱਖ ਜਿਹੜਾ ਖਾਣ ਯੋਗ ਹੈ ਧਰਮ ਦੀ ਕਿਰਤ ਕਰਨਾ ਉਹ ਤੁਸੀਂ ਤਿਆਗ ਛੱਡਿਆ ਹੋਇਆ, ਉਸ ਦੀ ਪਰਮੇਸ਼ਰ ਦੀ ਕਰਨੀ ਧਾਰਨ ਕਰਨੀ ਇਹ ਛੱਡੀ ਹੋਈ ਹੈ। ਅੰਧ ਗੁਰੂ ਜਿਨ ਕੇਰਾ, ਉਹਨਾਂ ਦਾ ਗੁਰੂ ਅੰਨਾ ਗਿਆ ਨਹੀਂ ਹੁੰਦਾ, ਨਹੀਂ ਖਾਣ ਯੋਗ ਨੂੰ ਖਾਂਦੇ ਹੈ ਤੰਬਾਕੂ ਪੀਂਦੇ ਹੈ, ਜਿਹੜਾ ਖਾਣ ਯੋਗ ਨੂੰ ਤਿਆਗ ਛੱਡੇ ਹੈ। ਮਾਸੋਹ ਨਿੰਮੇ ਮਾਸੋਹ ਜੰਮੇ, ਦੇਖੋ ਕਹਿੰਦੇ ਮਾਸ ਵਿੱਚ ਹੀ ਨਿੰਮੇ ਟਿਕੇ ਹੈ ਤੇ ਮਾਸ ਤੋਂ ਹੀ ਪੈਦਾ ਹੋਏ। ਹਮ ਮਾਸਾ ਕੇ ਭਾਂਡੇ, ਤਮਾਮ ਜਿੰਨੇ ਸਰੀਰ ਹੈ ਸਭ ਮਾਸ ਦੇ ਭਾਂਡੇ ਵਰਤਣੇ। ਗਿਆਨ ਧਿਆਨ ਕੱਛ ਸੂਝੈ ਨਾਹੀ, ਗਿਆਨ ਸਰਗੁਣ ਦਾ ਨਿਰਗੁਣ ਦਾ ਸਰਗੁਣ ਦਾ ਧਿਆਨ ਕੋਈ ਸੁਣ ਸੁਝਦਾ ਨਹੀਂ ਦਿਸਦਾ ਨਹੀਂ। ਚਤੁਰ ਕਹਾਵੇ ਪਾਂਡੇ, ਅਸੀਂ ਵੀ ਪੰਡਾ ਬੁੱਧੀ ਵਾਲੇ ਅਸੀਂ ਬਹੁਤ ਚਤੁਰ ਹੈ, ਉਹ ਕਹਾਉਣੇ ਆ ਸਿਆਣੇ ਆ ਅਸੀਂ। ਮਾਸ ਪੁਰਾਣੀ ਮਾਸ ਕਤੇਬੀ, ਕਹਿੰਦੇ ਪੁਰਾਣਾ ਵਿੱਚ ਮਾਸ ਦੀ ਗੱਲ ਲਿਖੀ ਹੈ, ਜੱਗ ਕੀਤੇ ਜਾਂਦੇ, ਬਲੀਆਂ ਦਿੱਤੀਆਂ ਜਿਹੜੀਆਂ ਪਸ਼ੂਆਂ ਦੀਆਂ, ਕਤੇਬਾਂ ਵਿੱਚ ਮੁਸਲਮਾਨਾਂ ਦੇ ਲਿਖਿਆ ਪਿਆ, ਗਊਆਂ ਦੀਆਂ ਛਤਰੇ ਛੁਤਰੇ ਦੀਆਂ ਬਲੀਆਂ ਦਿੱਤੇ ਦਿੰਦੇ ਹਨ। ਚੌਹ ਯੁਗ ਮਾਸ ਕਮਾਣਾ, ਚੌਹਾਂ ਯੁਗਾਂ ਦੇ ਵਿੱਚ ਕਹਿੰਦੇ ਮਾਸ ਦੀ ਕਮਾਈ ਕੀਤੀ ਜਾਂਦੀ ਹੈ, ਮਾਸ ਹੀ ਮਾਸ ਪ੍ਰਧਾਨ ਹੈ, ਚਾਰੇ ਸਰੀਰਾਂ ਵਿੱਚ ਸਾਰੇ ਜਿੰਨੇ ਸਰੀਰ ਹੈ ਵੱਡੇ ਛੋਟੇ ਸਭ ਮਾਸ ਦੇ ਹੀ ਹੈ। ਜੱਜ ਕਾਜ ਵਿਆਹ ਸੁਹਾਵੇ, ਮਹਾਰਾਜ ਕਹਿੰਦੇ ਕੋਈ ਜਦੋਂ ਪੂਜਾ ਕਰਨੀ ਹੋਵੇ ਉਦੋਂ ਵੀ ਮਾਸ ਹੀ ਸੋਹਣੀ, ਤਾਂ ਜਿਹੜੇ ਪੂਜਾ ਕਰਨ ਵਾਲੇ ਸਰੀਰ ਉਹ ਮਾਸ ਦੇ ਹੁੰਦੇ ਆ, ਜਦੋਂ ਕੋਈ ਕਾਜ ਧਰਮ ਦਾ ਕੰਮ ਕਰਨਾ ਹੋਵੇ ਉਦੋਂ ਵੀ ਮਾਸ ਸੋਹਣੀ ਹੁੰਦਾ, ਜਿਹੜੇ ਧਰਮ ਦਾ ਕਰਮ ਕਰਨ ਵਾਲੇ ਹੁੰਦੇ ਉਹ ਸਰੀਰ ਜਿਹੜੇ ਸਭ ਮਾਸ ਦੇ ਹੁੰਦੇ ਆ, ਜਦੋਂ ਕੋਈ ਵਿਵਾਹ ਹੁੰਦਾ ਉੱਥੇ ਵੀ ਮਾਸ ਸੋਵਨੀਕ ਹੁੰਦਾ, ਨਾਨਕੇ ਦਾਦਕੇ ਸਭ ਸਾਗ ਸੰਬੰਧੀ ਜਿਹੜੇ ਸਰੀਰ ਆਉਂਦੇ ਆ ਉਹ ਮਾਸ ਦੇ ਹੁੰਦੇ। ਇਸ ਤਰ੍ਹਾਂ ਕਹਿੰਦੇ ਵਿਆਹ ਸਮੇਂ ਵੀ ਮਾਸ ਸੋਵਨੀਕ ਹੁੰਦਾ, ਮਾਸ ਹੀ ਪ੍ਰਧਾਨ ਹੁੰਦਾ ਹੈ, ਉੱਥੇ ਮਾਸ ਸਮਾਨ, ਉੱਥੇ ਹਰ ਪਾਸੇ ਕਹਿੰਦੇ ਮਾਸ ਹੀ ਸਮਾਇਆ ਹੁੰਦਾ, ਪ੍ਰਧਾਨ ਹੁੰਦਾ, ਹਰ ਪਾਸੇ ਸਰੀਰ ਮਨੁੱਖ ਮਾਸ ਦੇ ਹੀ ਹੁੰਦੇ ਹਨ। ਇਸਤਰੀ ਪੁਰਖ ਨਿਪਜੈ ਮਾਸਾ, ਹੋਰ ਤਾਂ ਹੋਰ ਕੀ, ਇਸਤਰੀ ਤੇ ਪੁਰਖ ਜਿਹੜੇ ਦੋਵੇਂ ਕਹਿੰਦੇ ਮਾਸ ਵਿੱਚੋਂ ਪੈਦਾ ਹੁੰਦੇ। ਪਾਤਸ਼ਾਹ ਸੁਲਤਾਨ, ਇੰਨੇ ਵੱਡੇ ਵੱਡੇ ਪਾਤਸ਼ਾਹ ਤੇ ਚੱਕਰਵਰਤੀ ਪਾਤਸ਼ਾਹ ਸਭ ਮਾਸ ਦੇ ਸਰੀਰ ਵਿੱਚੋਂ ਪੈਦਾ ਹੁੰਦੇ। ਜੇ ਉਹ ਦਿਸ ਹੈ ਨਰਕ ਜਾਂਦੇ, ਕਹਿੰਦੇ ਵੀ ਜਿਹੜੇ ਵੱਡੇ ਵੱਡੇ ਪਾਤਸ਼ਾਹ ਜੇ ਤੁਹਾਨੂੰ ਕਹਿੰਦੇ ਉਹ ਵੀ ਨਰਕ ਜਾਂਦੇ ਦਿਸਦੇ ਹੈ, ਤਾਂ ਉਨਕਾ ਦਾਨ ਨਾ ਲੈਣਾ। ਫਿਰ ਬਈ ਤੁਹਾਨੂੰ ਵਿਦਵਾਨਾਂ ਨੂੰ ਮਾੜੇ ਸਮਝ ਕੇ ਉਹਨਾਂ ਦਾ ਦਾਨ ਨਹੀਂ ਲੈਣਾ ਚਾਹੀਦਾ, ਤੁਸੀਂ ਕਿਉਂ ਦਾਨ ਲੈਣੇ ਹੈ, ਤੇ ਉਹ ਤੁਹਾਨੂੰ ਦਿਸਦੇ ਵੀ ਇਹ ਪਾਤਸ਼ਾਹ ਲੋਕ ਇਹ ਬਲੀਆਂ ਦਿੰਦੇ ਹੈ, ਇਹ ਕੁਰਬਾਨੀਆਂ ਦਿੰਦੇ, ਮਾਸ ਖਾਂਦੇ, ਨਰਕਾਂ ਨੂੰ ਜਾਣਗੇ, ਫਿਰ ਤੁਸੀਂ ਉਹਨਾਂ ਦਾ ਦਾਨ ਕਿਉਂ ਲੈਣਾ ਕਰਦੇ ਹੋ। ਕਹਿੰਦੇ ਜੀ ਉਹ ਪਏ ਨਰਕਾਂ ਨੂੰ ਜਾਣ, ਸਾਨੂੰ ਕੀ ਵਾਹ ਵਾਸਤਾ, ਦਿੰਦਾ ਨਰਕ ਸੁਰਗ ਲੈਂਦੇ। ਮਹਾਰਾਜ ਕਹਿੰਦੇ ਵੀ ਜਿਹੜਾ ਦੇਣ ਵਾਲਾ ਦਾਨ ਉਹ ਤਾਂ ਜਾਵੇ ਨਰਕ ਨੂੰ, ਤੇ ਜਿਹੜਾ ਲੈਣ ਵਾਲਾ ਤੁਹਾਡਾ ਤੁਹਾਡੇ ਵਰਗਾ ਉਹ ਜਾਵੇ ਸੁਰਗਾਂ ਨੂੰ। ਦੇਖੋ ਇਹੋ ਧਿੰਗਾਣਾ, ਦੇਖ ਲਓ ਇਹ ਕਹਿੰਦੇ ਧਿੰਗਾ ਧਿੰਗੋ ਜਾਣਾ ਨੀ ਹੈ, ਨਿਰਾ ਜੋਰਾਵਰੀ ਧੱਕਾ ਨਹੀਂ ਹੈ। ਆਪ ਨਾ ਬੂਝੈ ਲੋਕ ਬੁਝਾਏ, ਆਪ ਤਾਂ ਕਹਿੰਦੇ ਕੋਈ ਸਮਝਦੇ ਨਹੀਂ ਹੈ, ਲੋਕਾਂ ਨੂੰ ਸਮਝਾਉਣੇ। ਪਾਂਡੇ ਖਰਾ ਸਿਆਣਾ, ਪਾਂਡੇ ਪੰਡਾ ਬੁੱਧੀ ਵਾਲੇ ਤੂੰ ਆਪਣੇ ਆਪ ਨੂੰ ਖਰਾ ਕੀ ਚੰਗਾ ਸਿਆਣਾ ਮੰਨਦਾ, ਪਾਂਡੇ ਤੂੰ ਜਾਣੇ ਹੀ ਨਾ, ਪੰਡਾ ਬੁੱਧੀ ਵਾਲੇ ਨਾਨੂ ਪੰਡਤਾ, ਤੂੰ ਤਾਂ ਮਾਸ ਦੇ ਸੰਬੰਧ ਵਿੱਚ ਕੋਈ ਜਾਣਦਾ ਨੀ, ਤੈਨੂੰ ਪਤਾ ਹੀ ਨੀ ਮਾਸ ਕੀ ਹੈ, ਕਿੱਥੋਂ ਮਾਸ ਉਪੰਨਾ, ਇਹ ਜਿਹੜਾ ਸਰੂਪ ਦੇ ਵਿੱਚ ਮਾਸ ਹੈ ਭਲਾ ਕਿਸ ਥਾਂ ਤੋਂ ਪੈਦਾ ਹੋਇਆ ਹੈ, ਤੂੰ ਉਹ ਅੰਨ ਕਮਾਦ ਕਪਾਹਾਂ, ਜੇ ਪਤਾ ਤਾਂ ਦੱਸ। ਕਹਿੰਦੇ ਮਹਾਰਾਜ ਫਿਰ ਤੁਸੀਂ ਦੱਸ ਦਿਓ। ਮਹਾਰਾਜ ਕਹਿੰਦੇ ਜਿਹੜਾ ਤੋਇਓ ਕੀ ਇਹ ਪਾਣੀ ਹੈ, ਇਹ ਤੋਂ ਅੰਨ ਪੈਦਾ ਹੁੰਦਾ, ਜੇ ਪਾਣੀ ਨਾ ਹੋਵੇ ਅੰਨ ਨਹੀਂ ਪੈਦਾ ਹੋ ਸਕਦਾ। ਅਤੇ ਇਸੇ ਤਰ੍ਹਾਂ ਜਿਹੜਾ ਕਮਾਦ ਹੈ ਗੰਨਾ, ਇਹ ਵੀ ਪਾਣੀ ਤੋਂ ਪੈਦਾ ਹੁੰਦਾ। ਜਿਹੜੀ ਕਪਾਹ ਹੈ ਜਿਹਦੇ ਕੱਪੜੇ ਬਣ ਕੇ ਆ ਸਰੀਰ ਦਾ ਪਰਦਾ ਢੱਕਿਆ ਜਾਂਦਾ, ਇਹ ਕਪਾਹ ਵੀ ਅੰਨ ਵੀ ਕਮਾਦ ਵੀ ਮਿੱਠਾ ਜਾਂ ਗੁੜ ਗੁੜ ਸ਼ੱਕਰ ਹੈ, ਸਭ ਕਹਿੰਦੇ ਪਾਣੀ ਤੋਂ ਪੈਦਾ ਹੁੰਦੇ। ਤ੍ਰਿਭਵਨ ਗੰਨਾ, ਜਿਹੜੇ ਤਿੰਨ ਭਵਨ ਹੈ ਇਹ ਵੀ ਗੰਨਾ ਕੇ ਗਿਣ ਲਓ, ਜੇ ਗਿਣੇ ਜਾਂਦੇ ਪਾਣੀ ਤੋਂ ਹੁੰਦੇ ਹੈ, ਜੇ ਪਾਣੀ ਨਾ ਹੋਵੇ ਤੇ ਇਹ ਤਿੰਨ ਲੋਕ ਨਹੀਂ ਰਹਿ ਸਕਦੇ। ਤੋਆ ਆਖੈ ਹੋ ਬਹੁ ਬਿਦ ਹੱਛਾ, ਦੇਖ ਲਓ ਵੀ ਪੰਡਤੋ ਤੁਸੀਂ ਪਾਣੀ ਨੂੰ ਆਖਦੇ ਵੀ ਬਹੁਤ ਹੱਛਾ, ਬੜਾ ਇਹ ਪਵਿੱਤਰ ਹੈ, ਤੋਏ ਬਹੁਤ ਬੇਕਾਰ ਹੈ। ਸਾਥੋਂ ਪੁੱਛੋ ਤਾਂ ਕਹਿੰਦੇ ਪਾਣੀ ਤੋਂ ਬੜੇ ਬੇਕਾਰ ਪੈਦਾ ਹੁੰਦੇ ਹੈ, ਆ ਜਿੰਨੇ ਸਰੀਰ ਹੈ, ਆ ਗੁੜ ਗੰਨਾ ਹੈ ਕਪਾਹ ਹੈ, ਸਭ ਇਹਦੇ ਪੈਦਾ ਹੁੰਦੇ ਹੈ। ਇਹ ਸਭ ਕਹਿੰਦੇ ਸਮਝ ਲਓ ਵੀ ਦੂਜੇ ਰੂਪ ਵਿੱਚ ਮਾਸ ਹੀ ਹੈ। ਇਹ ਤੇ ਰਸ ਛੋੜ ਹੋਵੇ ਸੰਨਿਆਸੀ, ਮਹਾਰਾਜ ਕਹਿੰਦੇ ਇਤਨੇ ਰਸ ਜਿਹੜੇ ਪਾਣੀ ਤੋਂ ਪੈਦਾ ਹੁੰਦੇ ਨਾ, ਗੰਨਾ ਕਪਾਹ ਤੇ ਅੰਨ ਆਦਿ, ਇਹਨਾਂ ਸਾਰਿਆਂ ਨੂੰ ਰਸਾਂ ਨੂੰ ਛੱਡ ਦੇ, ਫਿਰ ਕੋਈ ਸੰਨਿਆਸੀ ਤਿਆਗੀ ਹੋ ਸਕਦਾ ਹੈ? ਨਾਨਕ ਕਹੇ ਵਿਚਾਰ, ਅਸੀਂ ਤੁਹਾਨੂੰ ਐਨ ਚੰਗੀ ਤਰ੍ਹਾਂ ਕਹਿੰਦੇ ਵਿਚਾਰ ਕਰਕੇ ਕਹਿ ਦਿੱਤਾ, ਜੇ ਤਾਂ ਪਾਣੀ ਪੀਣਾ ਛੱਡ ਸਕਦੇ ਹੋ ਫਿਰ ਤਾਂ ਤੁਸੀਂ ਤਿਆਗੀ ਕਹਾ ਸਕਦੇ ਹੋ, ਨਹੀਂ ਤਾਂ ਸਭ ਕੁਝ ਪਾਣੀ ਤੋਂ ਪੈਦਾ ਹੈ, ਜਿੰਨੇ ਮਨੁੱਖਾ ਸਰੀਰ ਦਿਸ ਰਿਹਾ ਪਸ਼ੂਆਂ ਪੰਛੀਆਂ ਦੇ ਸਭ ਪਾਣੀ ਕਰਕੇ ਹੈ, ਜਿੰਨੇ ਕੋਈ ਅੰਨ ਅਨਾਜ ਹੈ ਹੋਰ ਪਰਦੇ ਢੱਕਣ ਵਾਲੀ ਕਪਾਹ ਕਬੂ ਗਾਉਂਦੇ ਸਭ ਅੰਨ ਪਾਣੀ ਤੋਂ ਪੈਦਾ ਹੋਇਆ, ਇਹਨਾਂ ਨੂੰ ਖਹਿੜਾ ਛੱਡੋ ਫਿਰ ਤੁਸੀਂ ਤਿਆਗੀ ਅਖਵਾ ਸਕਦੇ ਹੋ। ਚੌਪਈ ਮਾਸ ਮਾਸ ਕਰਕੇ ਅਗਿਆਨੀ, ਕਹਿੰਦੇ ਤੁਹਾਡੇ ਵਰਗੇ ਅਗਿਆਨੀ ਲੋਕ ਮਾਸ ਕਿਉਂ ਰਹਿੰਦੇ, ਮਾਸ ਪੁਰਬ ਦੇ ਦਿਨ ਕਿੰਨਾ ਮਾੜਾ ਹੈ ਅਗਿਆਨੀ ਕਹੀ ਜਾਂਦੇ। ਮੂਰਖ ਝਗੜਾ ਆਨ ਗੁਮਾਨੀ, ਆ ਜਿਹੜੇ ਹੰਕਾਰੀ ਲੋਕ ਹੈ ਮੂਰਖ ਲੋਕ ਐਵੇਂ ਆ ਕੇ ਝਗੜਾ ਕਰਦੇ ਹੈ। ਗਿਆਨ ਬੈਨ ਕੋ ਸਮਝ ਨਾਹੀ, ਆ ਜਿਹੜੇ ਗਿਆਨ ਦੇ ਵਚਨ ਉਹਨਾਂ ਨੂੰ ਤਾਂ ਕੋਈ ਸਮਝਦੇ ਹਨ। ਰਚੇ ਦੰਭ ਨਿਜ ਮਾਨ ਵਧਾਹੀ, ਖੰਡ ਵਿੱਚ ਰਚੇ ਹੋਏ ਆਪਣਾ ਜਿਹੜਾ ਮਾਨ ਸਤਿਕਾਰ ਜਾ ਵਧਾਉਂਦੇ ਬਣ ਬਣ ਬਹਿ ਕੇ, ਆਤਮ ਰੂਪ ਭੁਲਾ ਕਹਿੰਦੇ ਜਿਹੜਾ ਆਤਮ ਸਰੂਪ ਨੂੰ ਭੁਲਾ ਜਾਣਾ ਹੈ, ਭਾਵ ਆਤਮ ਸਰੂਪ ਨੂੰ ਜਿਹੜਾ ਭੁੱਲ ਜਾਣਾ ਹੈ। ਲਖ ਹੈ ਸਤ ਤਨ ਆਮੇ ਖਸੋਈ, ਜਿਹੜਾ ਸਰੀਰ ਨੂੰ ਸਤ ਕਰਕੇ ਜਾਣਨਾ ਅਸਲੀ ਮਾਸ ਦਾ ਖਾਣਾ ਹੈ। ਆਤਮ ਤੀਨੋ ਕਾਲ ਨਿਰਾਲਾ, ਸਰੀਰ ਦੇ ਵਿੱਚ ਜਿਹੜਾ ਆਤਮਾ ਉਹ ਤਾਂ ਤਿੰਨਾਂ ਸਮਿਆਂ ਵਿੱਚ ਹੀ, ਤਿੰਨ ਸਮਿਆਂ ਤੋਂ ਵੀ ਵੱਖਰਾ ਹੈ। ਲਿਪੈਨ ਕਿਹਤੇ ਰਹਿਤ ਉਜਾਲਾ, ਜਿਹੜਾ ਸਤ ਰੂਪ ਆਤਮਾ ਹੈ ਉਹ ਸਰੀਰ ਵਿੱਚ ਰਹਿੰਦਾ ਹੋਇਆ ਕਿਸ ਤਰ੍ਹਾਂ ਵੀ ਨਿਪਾਏ ਮਾਨ ਨਹੀਂ ਰਹਿੰਦਾ, ਹਮੇਸ਼ਾ ਉੱਜਲ ਹੀ ਰਹਿੰਦਾ ਹੈ। ਦੇਹ ਅਸਤ ਦਿਸ ਹੈ ਬਿਦ ਤਾਰੀ, ਬਾਕੀ ਵੀ ਨਾਨੂ ਪੰਡਤਾ ਜਿਹੜੀ ਦੇਹ ਤਾਂ ਪ੍ਰਤਾਕੀ ਕਹਿੰਦੇ ਅਸਤ ਜੜ ਦੁੱਖ ਰੂਪ ਦੇਸੀ ਰਹੀ ਹੈ। ਆਏ ਜਪਾਰਾ ਰਬਦ ਅਨੁਸਾਰੀ, ਇਹ ਕਹਿੰਦੇ ਦੇਹ ਦੀ ਪ੍ਰਾਲੰਭ ਅਨੁਸਾਰ ਕੋਈ ਆ ਜਾਵੇ ਮਿਲ ਜਾਵੇ। ਲਖ ਕਾ ਸ਼ਾਸਤਰ ਵਿਦ ਸੰਯੁਗਤਾ, ਜਿਵੇਂ ਸ਼ਾਸਤਰ ਦੀ ਵਿਧੀ ਲਿਖੀ ਉਹਦੇ ਸੰਯੁਗਤ ਜਾਣ ਕੇ, ਵੈ ਨਿਰਸ਼ੰਕ ਬਨ ਹੈ ਸੋ ਭੁਗਤਾ, ਬਿਨਾਂ ਸ਼ੰਕਾ ਤੋਂ ਉਹਨੂੰ ਕਹਿੰਦੇ ਛਕਣ ਵਾਲਾ ਬਣੇ। ਸੋ ਸਾਕ ਲਖੋ ਉਰ ਮਾਹੀ, ਉਹੀ ਕਹਿੰਦੇ ਹਿਰਦੇ ਵਿੱਚ ਕਹਿੰਦੇ ਤੁਸੀਂ ਸਾਗ ਵਾਂਗ ਜਾਣ ਲਵੋ। ਪਰਾ ਰਬਦ ਭੋਗਹਿ ਚਿਤ ਚਾਹੀ, ਦੀ ਚਾਹਨਾ ਅਨੁਸਾਰ ਜੋ ਪ੍ਰਲਬਧ ਵਿੱਚ ਲਿਖਿਆ ਉਹਨੂੰ ਛਕ ਲਵੇ ਭੋਗ ਲਵੇ। ਅਪਰ ਜਗਿਆਨੀ ਤਿੰਨਕੇ ਕਾਰਨ, ਹੋਰ ਜਿਹੜੇ ਕੋਈ ਗਿਆਨਵਾਨ ਪੁਰਸ਼ ਉਹਨਾਂ ਦੇ ਵਾਸਤੇ, ਗੈਂਡੇ ਅਸ ਆਦਿਕ ਪਸ ਮਾਰਨ, ਗੈਂਡੇ ਤੋਂ ਤੇ ਘੋੜੇ ਤੋਂ ਆ ਲੈ ਕੇ ਪਸ਼ੂਆਂ ਨੂੰ ਮਾਰਨਾ ਹੈ। ਸੋ ਆਤਮ ਕੋ ਲਖ ਹੈ ਅਕਰੂ ਅਕਰ, ਉਹ ਕਹਿੰਦੇ ਜਿਹੜੇ ਗਿਆਨਵਾਨ ਹੈ ਉਹ ਆਪਣੇ ਆਤਮਾ ਨੂੰ ਅਕਰਤਾ ਜਾਣਦੇ ਹੈ। ਸਦਾ ਅਭੁਗਤਾ ਚਿਤ ਇਉਂ ਧਰਤੂ, ਧਰਦੇ ਵਿੱਚੋਂ ਧਰਦੇ ਵੀ ਜਿਹੜਾ ਆਤਮਾ ਹੈ ਉਹ ਸਦਾ ਉਪਭੋਗਤਾ, ਉਹ ਨੀ ਕੁਝ ਖਾਂਦਾ ਪੀਂਦਾ ਹੈ। ਭੋਗਨ ਧਰਮ ਪ੍ਰਾਣ ਕੋ ਜਾਨਾ, ਹਾਂ ਜਾਣ ਲਓ ਵੀ ਆ ਜਿਹੜਾ ਛਕਣਾ ਛਕਾਉਣਾ ਪਦਾਰਥਾਂ ਦਾ ਇਹ ਪ੍ਰਾਣਾਂ ਦਾ ਧਰਮ ਹੈ। ਕਰਨੋ ਧਰਮ ਰਖੀਕ ਪਛਾਨਾ, ਹਾਂ ਇਸ ਤਰ੍ਹਾਂ ਕਹਿੰਦੇ ਜਿਹੜਾ ਗ੍ਰਹਿਣ ਕਰਨਾ ਹੈ ਕਿਸੇ ਪਦਾਰਥ ਦਾ, ਵਸਤੂ ਦਾ, ਇੰਦਰੀਆਂ ਦਾ ਧਰਮ ਹੈ। ਲਖਨੋ ਧਰਮ ਜੋ ਮਨ ਕੋ ਹੋਈ, ਜਿਹੜਾ ਕਿਸੇ ਚੰਗੇ ਮੰਦੇ ਨੂੰ ਜਾਣਨਾ ਇਹ ਮਨ ਦਾ ਧਰਮ ਹੈ। ਇਸ ਪ੍ਰਕਾਰ ਸਮਝਤ ਹੈ ਸੋਈ, ਜਿਹੜੇ ਗਿਆਨਵਾਨ ਪੁਰਸ਼ ਹੈ ਇਸ ਤਰ੍ਹਾਂ ਸਮਝਦੇ ਵੀ ਮਨ ਦਾ ਧਰਮ ਹੈ, ਚੰਗਾ ਮੰਦਾ ਸਮਝਣਾ, ਇੰਦਰੀਆਂ ਦਾ ਧਰਮ ਹੈ ਉਹਨਾਂ ਨੂੰ ਗ੍ਰਹਿਣ ਕਰਨਾ, ਪ੍ਰਾਣਾ ਦਾ ਧਰਮ ਹੈ ਛਕਣਾ ਛਕਾਉਣਾ। ਪਰਾ ਰਬਦ ਲਖ ਭੋਗੈ ਜੋ, ਜਿਹੜਾ ਕੋਈ ਪਰਾਲਬ ਨੂੰ ਜਾਣ ਕਰਕੇ ਛਕ ਲੈਂਦੇ, ਪੁੰਨ ਪਾਪ ਮਹਿ ਲਿਪੈ ਨਸੋ, ਐਸਾ ਗਿਆਨਵਾਨ ਪਾਪਨ ਦੇ ਵਿੱਚ ਲਪਾਏ ਮਾਨ ਨਹੀਂ ਹੁੰਦਾ। ਅਰ ਜੇ ਹੈ ਮੂਰਖ ਅਗਿਆਨੀ, ਬਾਕੀ ਜਿਹੜੇ ਮੂਰਖ ਤੇ ਅਗਿਆਨੀ ਲੋਕ, ਦੰਭ ਵੈਸ਼ਨੋ ਜੋ ਬਿਦ ਠਾਨੀ, ਜਿਵੇਂ ਕਹਿੰਦੇ ਪਖੰਡ ਜਾ ਕਰਕੇ ਵੈਸ਼ਨੋ ਬਣ ਕੇ ਬਹਿ ਜਾਂਦੇ, ਜਿਸ ਵਿਧੀ ਜੀ ਕਰ ਰਹੇ ਹੈ। ਮਾਸ ਪਿਖ ਹੈ ਦਿਨ ਨਾਕ ਦਬਾਵੇ, ਦਿੰਦੇ ਸਮੇਂ ਕਦੇ ਮਾਸ ਜਾ ਵੇਖ ਕੇ ਨੱਕ ਜਾ ਦਬਾਉਂਦੇ ਚੜਾਉਂਦੇ, ਨਿਸ ਪਾਤਰੇ ਸੋ ਕੇਲ ਕਮਾਵੇ, ਹਾਂ ਰਾਤ ਦੇ ਸਮੇਂ ਪਰ ਇਸਤਰੀ ਦੇ ਨਾਲ ਕ੍ਰੀੜਾ ਕਰੀ ਜਾਂਦੇ, ਲੋਚਨ ਸਮਤ ਹਿਰਦੈ ਜਿਸ ਨਾਹੀ, ਇਹਨਾਂ ਦੇ ਹਿਰਦੇ ਵਿੱਚ ਸ੍ਰੇਸ਼ਟ ਮਤ ਰੂਪੀ ਨੇਤਰ ਹੈ ਨਹੀਂ। ਵਿਸ਼ਾ ਵਾਸ਼ਨਾ ਅੰਧ ਕਮਾਹੀ, ਵਿਸ਼ਿਆਂ ਦੀ ਵਾਸ਼ਨਾ ਵਿੱਚ ਪੈ ਕੇ ਅੰਨੇ ਕੰਮ ਕਰੀ ਜਾਂਦੇ, ਵਹਿਰ ਮਾਸ ਕੋ ਜਾਣੈ ਮੰਦਾ, ਬਾਹਰਲਾ ਜਿਹੜਾ ਮਾਸ ਪ੍ਰਤੱਖ ਉਹਨੂੰ ਮਾੜਾ ਸਮਝਦੇ, ਛਪ ਕਰ ਭੋਗੈ ਹੋਇ ਦੁੱਖ ਦੁੰਦਾ, ਲੁਕ ਛੁਕ ਕੇ ਭੋਗੀ ਜਾਂਦੇ, ਇਸ ਕਰਕੇ ਉਹਨਾਂ ਨੂੰ ਬੜਾ ਭਾਰੀ ਦੁੱਖ ਉਪਦਰਵ ਹੁੰਦਾ ਹੈ। ਜਿਨ ਨਰ ਅਗਿਆਨੀ ਦੁੱਖ ਧਾਰਾ, ਜਿੰਨਾ ਕਹਿੰਦੇ ਅਗਿਆਨੀਆਂ ਪੁਰਸ਼ਾਂ ਨੇ ਦੁੱਖ ਧਾਰਨ ਕੀਤਾ, ਪਾਪ ਸਹਿਤ ਸੇ ਕਰ ਹੈ ਆਹਾਰਾ, ਆਓ ਕਹਿੰਦੇ ਪਾਪ ਸਹਿਤ ਸਾਰਾ ਜਿਹੜਾ ਭੋਜਨ ਕਿਰਿਆ ਕਰਦੇ ਹੈ। ਜੇ ਗਿਆਨੀ ਤਨ ਹੰਤ ਨਸਾਇਕ, ਜਿਹੜੇ ਗਿਆਨਵਾਨ ਪੁਰਸ਼ ਹੈ ਉਹਨਾਂ ਨੇ ਸਰੀਰ ਦੀ ਹੰਗਤਾ ਨੂੰ ਨਾਸ਼ ਕਰ ਦਿੱਤਾ ਹੈ। ਆਏ ਆਹਾਰ ਜੋ ਸਹਿਜ ਸੁਭਾਇਕ, ਸੁਭਾਅ ਜੋ ਉਹਨਾਂ ਦੀ ਕਿਸਮਤ ਅਨੁਸਾਰ ਕੋਈ ਛਕਣ ਛਕਾਉਣ ਲਈ ਭੋਜਨ ਰੁੱਖਾ ਮਿੱਸਾ ਆ ਜਾਂਦਾ ਹੈ। ਪਰਾ ਰਬਦ ਲਖ ਪਾਵਤ ਸੋ, ਆਪਣੀ ਕਿਸਮਤ ਨੂੰ ਜਾਣ ਕੇ ਉਹਨੂੰ ਪਾ ਲੈਂਦੇ, ਛਕ ਲੈਂਦੇ, ਤਾਂ ਕੋ ਪਾਪ ਨਾ ਪੁੰਨ, ਉਹਨਾਂ ਗਿਆਨਵਾਨਾਂ ਨੂੰ ਕਹਿੰਦੇ ਨਾ ਕੋਈ ਪੁੰਨ ਹੁੰਦਾ ਨਾ ਕੋਈ ਪਾਪ ਭਾਵ ਹੁੰਦਾ ਹੈ। ਲਿਖਿਓ ਪੁਰਾਣ ਕਿਤੇਬਾਂ ਮਾਸਾ, ਕੀ ਪੁਰਾਣਾ ਵਿੱਚ ਮੁਸਲਮਾਨਾਂ ਦੀ ਕਿਤੇਬਾਂ ਵਿੱਚ ਮਾਲ ਦੇ ਸੰਬੰਧ ਵਿੱਚ ਲਿਖਿਆ ਹੋਇਆ, ਮਾਸ ਸੰਗ ਪੂਜਾ ਹੈ ਸੁਰ ਰਾਸਾ, ਜਿੰਨੇ ਸਮੂਹ ਦੇਵਤੇ ਉਹਨਾਂ ਨੂੰ ਮਾਸ ਦੀਆਂ ਬਲੀਆਂ ਦੇ ਦੇ ਕੇ ਹਵਨ ਹੋਣ ਕਰਕੇ ਪੂਜਦੇ, ਕਾਜ ਵਿਆਹ ਆਦਿਕ ਜੇ ਸਭ ਹੀ, ਵਿਆਹਿਕ ਤੋਂ ਲੈ ਕੇ ਜਿੰਨੇ ਸਾਰੇ ਕੰਮ ਕਾਰ ਹੈ, ਬਿਨਾ ਮਾਸ ਤੇ ਸੁਬਹ ਨ ਕਬਹੀ, ਉਹ ਕਹਿੰਦੇ ਮਾਸ ਨਾ ਹੋਏ ਮੈਂ ਸਰੀਰ ਨਾ ਹੋਣ, ਮਾਸਾ ਪੁੱਤਰ ਧੀਆਂ ਗੁਆ ਨਾਨਕੇ ਦੱਸ ਤੇ ਨਹੀਂ ਚੰਗਾ ਸਜਦਾ ਹੈ। ਪਾਤਸ਼ਾਹ ਨਿਰਿਪ ਆਮਿਖ ਖਾਵਤ, ਬਾਕੀ ਜਿਹੜੇ ਬੜੇ ਬੜੇ ਪਾਤਸ਼ਾਹ ਉਹ ਪੰਡਿਤ ਤੁਹਾਡੇ ਸਾਹਮਣੇ ਮਾਸ ਖਾਈ ਜਾਂਦੇ, ਜੇ ਤੁਮ ਲਖੋ ਨਰਕ ਸੋ ਜਾਵਤ, ਉਹ ਪਾਤਸ਼ਾਹ ਨੂੰ ਜਾਣੋ ਵੀ ਉਹ ਮਾਸ ਖਾਣ ਵਾਲੇ ਨਰਕ ਜਾਣਗੇ, ਤੋ ਤੁਮ ਕਿਉਂ ਲੇ ਤਿੰਨ ਕੋ ਦਾਨਾ, ਤੁਸੀਂ ਉਹਨਾਂ ਅੱਗੇ ਹੱਥ ਜੋੜ ਜੋੜ ਕੇ ਕਿਵੇਂ ਲੇੜੀਆਂ ਕਰਕੇ ਦਾਨ ਲੈਨੇ, ਕਰੋ ਆਹਾਰ ਧਾਰ ਅਗਿਆਨ, ਅਗਿਆਨ ਧਾਰ ਕੇ ਫਿਰ ਕਰ ਲਿਆ ਕੇ ਉਹਦਾ ਭੋਜਨ ਛਕਦੇ ਹੋ ਤੁਸੀਂ, ਪੂਰਬ ਗਹਿ ਤੁਮ ਨਰਕ ਹੈ ਪਾਵੇ, ਮਹਾਰਾ ਕਹਿੰਦੇ ਇਸ ਤਰ੍ਹਾਂ ਤੁਹਾਨੂੰ ਅਗਿਆਨ ਸਭ ਤੋਂ ਪਹਿਲਾਂ ਫੜ ਕੇ ਨਾ ਜਿਹੜਾ ਜਮਦੂਤ ਹੈ ਨਰਕਾਂ ਵਿੱਚ ਪਾਵੇਗਾ, ਕੌਣ ਪਾਛੇ ਤੇ ਸੋਏ ਸਦਾਵੇ, ਜਿਨ੍ਹਾਂ ਦੇ ਘਰਾਂ ਤੋਂ ਤੁਸੀਂ ਲੈ ਕੇ ਛਕਿਆ ਬਾਅਦ ਵਿੱਚ ਉਹ ਨਰਕ ਅੱਖਾਂ ਨੂੰ ਜਾਣਗੇ। ਆਪ ਨ ਬੂਝਾ ਲੋਕ ਬੁਝਾਵਹ। ਆਪ ਤਾਂ ਤੁਸੀਂ ਸਮਝਦੇ ਸਮਝਾਉਂਦੇ ਨਹੀਂ, ਲੋਕਾਂ ਨੂੰ ਸਮਝਾਉਂਦੇ ਪਏ। ਪਾਂਡੇ ਖਰੇ ਸਿਆਨ ਕਹਾਵਹ। ਪੰਡਾ ਜੀ ਤੁਸੀਂ ਆਪ ਨੂੰ ਵੱਡੇ ਚੰਗੇ ਸਿਆਣੇ ਕਹਾਉਂਦੇ ਹੋ। ਮਾਂ ਸਾਧਕ ਤੇ ਤ੍ਰਿਭਵਨ ਜੋ। ਆ ਜਿੰਨੇ ਤਿੰਨ ਭਵਨ ਹੈ ਮਾਂ ਸਾਧਕ ਦੇ ਸਰੀਰ ਦੇ ਹੀ ਬਣੇ, ਸਭ ਹੀ ਜਲ ਤੇ ਉਤਪਤ ਹੋ। ਸਾਰੇ ਸਰੀਰ ਜਿਹੜੇ ਮਾਸ ਦੇ ਹੈ ਪਾਣੀ ਤੋਂ ਪੈਦਾ ਹੋਏ। ਜੋ ਤਿਆਗੇ ਜਲ ਕੇ ਰਸ ਰਾਸੀ। ਜਿਹੜੇ ਜਲ ਤੋਂ ਪੈਦਾ ਹੋਏ ਨਾ, ਸਾਰੇ ਰਸਾਂ ਨੂੰ ਛੱਡੇ, ਗੁੜ ਖਾਣਾ ਛੱਡੇ, ਗੰਨਾ ਚੁੱਪਣਾ ਛੱਡੇ, ਕਪਾਹ ਦੇ ਕੱਪੜੇ ਬਣੇ ਛੱਡੇ, ਇਸੇ ਤਰ੍ਹਾਂ ਅੰਨ ਖਾਣਾ ਛੱਡੇ। ਸੋ ਪੰਡਤ ਹੈ ਹੋਇਆ ਹੈ ਸੰਨਿਆਸੀ। ਉਸ ਨੂੰ ਅਸੀਂ ਵਿਦਵਾਨ ਨੂੰ ਕਹਿ ਸਕਦੇ ਵੀ ਇਹ ਵੀ ਅਸਲੀ ਸੰਨਿਆਸੀ ਅਸਲੀ ਤਿਆਗੀ ਹੈ। ਦੰਭ ਧਾਰ ਤੁਮ ਜਗ ਬਿਰਮਾਇਆ। ਮਹਾਰਾਜ ਕਹਿੰਦੇ ਐਵੇਂ ਪਖੰਡ ਜਿਹਾ ਧਾਰ ਕੇ ਤੁਸੀਂ ਲੋਕਾਂ ਨੂੰ ਭਰਮਾਇਆ ਹੋਇਆ। ਆਗੇ ਪਾਵੋ ਬਹੁਤ ਸਜਾਇਆ। ਅੱਗੇ ਪਰਲੋਕ ਵੀ ਜਾ ਕੇ ਬੜੀ ਤਕੜੀ ਸਜ਼ਾ ਪਾਵੋਗੇ। ਇਉਂ ਸੁਣ ਇਉਂ ਜਪ ਭਾਖਿਓ ਸ੍ਰੀ ਗੁਣ ਐਨਾ। ਜੋ ਗੁਰੂ ਮਹਾਰਾਜ ਨੇ ਬੀਰਸ ਵਿੱਚ ਆ ਕੇ ਸਿੱਧਾ ਹੀ ਕਿਹਾ। ਤੂਸ਼ਨ ਭੇ ਸਭ ਆਏ ਨਾ ਬੈਨ। ਸਾਰੇ ਚੁੱਪ ਚਾਪ ਹੋ ਗਏ, ਕਿਸੇ ਨੂੰ ਕੋਈ ਬਚਨ ਨਹੀਂ ਆ ਰਿਹਾ। ਝੂਠ ਕੇ ਠਹਿਰਹ ਸੱਚ ਅਗਾਰੀ। ਜਿਹੜਾ ਸੱਚ ਹੁੰਦਾ ਉਹਦੇ ਕਹਿੰਦੇ ਝੂਠ ਭਲਾ ਕਿਵੇਂ ਸਾਹਮਣੇ ਖੜ ਸਕਦਾ ਹੈ। ਜਿਉਂ ਕਾਇਰ ਪਿਖ ਸੂਰ ਉਦਾਰੀ। ਜਿਵੇਂ ਕਹਿੰਦੇ ਸੂਰ ਵੀਰ ਆਇਆ ਦੇਖ ਕੇ ਜਿਹੜਾ ਕੈਰ ਹੈ ਕਿਵੇਂ ਖੜ ਸਕਦਾ, ਉਹਦੇ ਹੀ ਭਗੌੜਾ ਹੋ ਜਾਂਦਾ। ਨਾਨੂ ਦੁਆਕਰ ਬੰਦ ਉਚਾਰਾ। ਹਾਂ ਉਸ ਵੇਲੇ ਕਹਿੰਦੇ ਨਾਨੂ ਪੰਡਿਤ ਨੇ ਦੋਵੇਂ ਹੱਥ ਕੇ ਛੋੜ ਕੇ ਕਿਹਾ, ਹੇ ਫਕੀਰ ਕਿਆ ਨਾਮ ਤੁਮਾਰਾ। ਹੇ ਫਕੀਰ ਤੁਹਾਡਾ ਭਲਾ ਨਾਮ ਕੀ ਹੈ। ਕਹਾ ਗੁਰੂ ਹਮ ਨਾਨਕ ਨਾਮੋ। ਗੁਰੂ ਮਹਾਰਾਜ ਕਹਿਣ ਲੱਗੇ ਵੀ ਨਾਨੂ ਸਾਡਾ ਨਾਮ ਨਾਨਕ ਦੇਵ ਹੈ। ਸੇਵਕ ਨਿਰੰਕਾਰ ਸੁਖ ਧਾਮ। ਜੋ ਸੁਖਾਂ ਦਾ ਕਰ ਨਿਰੰਕਾਰ ਉਹਦੇ ਅਸੀਂ ਵੀ ਸੇਵਕ ਹਾਂ। ਸੁਣ ਕਰ ਨਾਨੂ ਸਰੋਣ ਮਝਾਰਾ। ਉਸ ਵੇਲੇ ਨਾਨੂ ਆਪਣੇ ਕੰਨਾਂ ਵਿੱਚ ਸੁਣ ਕੇ ਨਿਜ ਸੰਗਨ ਸੋ ਬਚਨ ਉਚਾਰਾ। ਜਿਹੜੇ ਸੰਗੀ ਸਾਥੀ ਪੰਡਿਤ ਉਹਨਾਂ ਦੇ ਸਾਥ ਬਚਨ ਕਿਹਾ। ਲਿਖਿਓ ਭਵਿੱਖਤ ਮੈਂ ਇਤਿਹਾਸ। ਕਹਿੰਦੇ ਵੀ ਇਹਨਾਂ ਦਾ ਜਿਹੜਾ ਇਤਿਹਾਸ ਹੈ ਨਾ ਭਵਿੱਖਤ ਪੁਰਾਣ ਵਿੱਚ ਲਿਖਿਆ। ਸ੍ਰੀ ਨਾਨਕ ਅਵਤਾਰ ਪ੍ਰਕਾਸ਼ ਜਿਹਦਾ ਕਲਯੁਗ ਦਾ 5000 ਵਰਾ ਬੀਤੇਗਾ, ਗੁਰੂ ਨਾਨਕ ਨਾਮ ਦਾ ਅਵਤਾਰ ਪ੍ਰਗਟ ਹੋਵੇਗਾ। ਜਾਂ ਤੇ ਮੈਂ ਨਿਜ ਨਾਮ ਧਰਾਵਾ। ਇਸ ਕਰਕੇ ਵੀ ਪੰਡਿਤ ਮੈਂ ਨਾਨੂ ਤੋਂ ਬਦਲ ਕੇ ਆਪਣਾ ਨਾਮ ਨਾਨਕ ਚੰਦ ਰਖਾ ਲਿਆ ਸੀ। ਵਿਦਿਆ ਬਲ ਜੀਤੀ ਸਭ ਥਾਵਾਂ। ਵਿਦਿਆ ਦੇ ਬਲ ਨਾਲ ਸਾਰੀਆਂ ਥਾਵਾਂ ਦੇ ਵਿਦਵਾਨਾਂ ਨੂੰ ਮੈਂ ਜਿੱਤ ਲਿਆ। ਸੋ ਮੈਂ ਹੈ ਆਪ ਇਹ ਪ੍ਰਗਟਾਏ। ਮੇਰੀ ਅੱਜ ਮੈਂ ਸੱਚ ਕਹਿਣਾ, ਉਹ ਗੁਰੂ ਨਾਨਕ ਇਹ ਪ੍ਰਗਟ ਹੋ ਗਏ ਮੈਂ ਨੀ ਨਾਨੂ। ਜਗਤ ਉਧਾਰਨ ਕੇ ਹਿਤ ਆਏ। ਇਹ ਅਸਲ ਰੂਪ ਦੇ ਵਿੱਚ ਸੰਸਾਰ ਦਾ ਉਧਾਰ ਕਰਨ ਵਾਸਤੇ ਹੈ। ਮੈਂ ਤਾਂ ਐਵੇਂ ਨਾਨਕ ਨੰਦ ਰਖਾਇਆ ਹੋਇਆ ਸੀ। ਜਿਨ ਕੇ ਬਚਨ ਅਤੋਲ ਅਡੋਲਾ। ਗੁਰੂ ਨਾਨਕ ਸਾਹਿਬ ਦੇ ਜਿਹੜੇ ਬਚਨ ਹੈ ਤੋਲਣ ਤੋਂ ਰਹਿ ਤੇ ਅਡੋਲ ਹਨ। ਕੌਣ ਸਕੈ ਇਨ ਸਨਮੁਖ ਬੋਲਾ। ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ, ਇਹਨਾਂ ਦੇ ਸਾਹਮਣੇ ਵੀ ਸਾਡੇ ਵਰਗਾ ਪਖੰਡੀ ਕਿਹੜਾ ਬੋਲ ਸਕਦਾ ਹੈ। ਜੇ ਸੁਣ ਹੈ ਇਨ ਕੇ ਉਪਦੇਸ਼ਾ। ਇਹੀ ਕਹਾਂਗਾ ਵੀ ਜਿਹੜਾ ਵੀ ਇਹਨਾਂ ਦੇ ਉਪਦੇਸ਼ ਨੂੰ ਸੁਣ ਲਵੇਗਾ, ਉਹ ਰਹਿਸੇ ਤਜ ਜਗਤ ਕਲੇਸ਼ਾ। ਉਹ ਤਾਂ ਸਾਰੇ ਸੰਸਾਰ ਦੇ ਝਗੜੇ ਝਾਂਡੇ ਛੱਡ ਕੇ ਇੱਥੋਂ ਤਰ ਜਾਏਗਾ। ਆਸ ਕਹਿ ਸਭ ਨਿਬੰਧਨਾ ਕੀਨੀ। ਇਸ ਤਰ੍ਹਾਂ ਕਹਿ ਕੇ ਉਹਨਾਂ ਨੂੰ ਪੰਡਿਤ ਦੇ ਸਮੇਤ ਸਾਰਿਆਂ ਬ੍ਰਾਹਮਣਾਂ ਵਿਦਵਾਨਾਂ ਨੇ ਮਹਾਰਾਜ ਨੂੰ ਨਮਸਕਾਰ ਕੀਤੀ। ਚਰਨ ਪ੍ਰੇਮ ਮਹਿਮਤ ਜਿਨ ਭੀਨੀ। ਜਿਨ੍ਹਾਂ ਦੀ ਕਹਿੰਦੇ ਬੁੱਧੀ ਅਕਲ ਚਰਨਾਂ ਕਮਲਾਂ ਵਿੱਚ ਲੀਨ ਹੋ ਗਈ ਭਿੱਜ ਗਈ ਹੈ। ਬਿਨਾਂ ਕਰੀ ਬਹੁ ਭਾਂਤ ਸੁਹਾਵਨ। ਬਹੁਤ ਤਰ੍ਹਾਂ ਦੀਆਂ ਸੋਭਨੀਕ ਬੇਨਤੀਆਂ ਕੀਤੀਆਂ। ਆਪਣੀ ਖਤਾ ਕੇਰ ਬਖਸ਼ਾਵਨ। ਆਪਣੀ ਜਿਹੜੀ ਭੁੱਲ ਗਲਤੀ ਹੋਈ ਉਹਨੂੰ ਮਾਫ ਕਰਾਉਣ ਵਾਸਤੇ, ਬਖਸ਼ਾਉਣ ਵਾਸਤੇ, ਜਿਸ ਤਰ੍ਹਾਂ ਇਹਨਾਂ ਨੇ ਹੋਰ ਬੇਨਤੀ ਦੇ ਵਚਨ ਕਹੇ ਸੀ। ਅਤੇ ਬਾਕੀ ਗੁਰੂ ਮਹਾਰਾਜ ਨੂੰ ਕਿਹਾ ਵੀ ਮਹਾਰਾਜ ਤੁਸੀਂ ਠੀਕ ਹੋ, ਆਪਣਾ ਜਿਹੜਾ ਸਿਧਾਂਤ ਸਪਸ਼ਟ ਕਰ ਦਿੱਤਾ ਹੈ, ਸਾਡੇ ਮਤ ਅਨੁਸਾਰ ਵੀ ਤੁਹਾਨੂੰ ਸਾਨੂੰ ਚੁੱਪ ਕਰਾ ਦਿੱਤਾ ਹੈ, ਪਰ ਫਿਰ ਵੀ ਮਹਾਰਾਜ ਆਪ ਅਵਤਾਰੀ ਪੁਰਸ਼ ਹੋ, ਆਪ ਜੀ ਨੂੰ ਜਿਹੜੀ ਪਿਛਲੇ ਯੁਗਾਂ ਦੀ ਮਰਯਾਦਾ ਹੈ ਉਹਨੂੰ ਕਾਇਮ ਰੱਖਣਾ ਚਾਹੀਦਾ ਹੈ। ਇਹ ਤਾਂ ਨਹੀਂ ਇਸ ਤਰ੍ਹਾਂ ਕੁਝ ਲਿਖਿਆ ਹੋਇਆ ਵੀ ਪੁਰਬ ਦੇ ਦਿਨ ਐਸਾ ਕੁਛ ਕਰੇ। ਗੁਰੂ ਮਹਾਰਾਜ ਨੇ ਕਹਿੰਦੇ ਵੀ ਇਹ ਜਿਹੜਾ ਤੁਹਾਨੂੰ ਇਹ ਦਿਸ ਰਿਹਾ ਹੈ ਤਾਂ ਅਸੀਂ ਕਰਿਆ ਨਹੀਂ ਹੈ, ਅਸੀਂ ਤਾਂ ਖੀਰਨੀ ਜਾਂਦੇ ਹਾਂ ਵੀ ਇਹ ਪੁਰਬ ਦਾ ਦਿਨ ਹੈ, ਜਦੋਂ ਇਸ਼ਨਾਨ ਪਾਣੀ ਕਰਕੇ ਪੂਜਾ ਕਰਕੇ ਹਟਣਗੇ ਵਿਚਾਰ ਨੂੰ ਭੁੱਖ ਲੱਗੀ ਹੋਊਗੀ ਅਤੇ ਛੇਤਰ ਲਾਵਾਂਗੇ, ਲੰਗਰ ਛਕਾਵਾਂਗੇ, ਇਹ ਤੁਹਾਡੇ ਵਾਸਤੇ ਸਾਰਾ ਪ੍ਰਬੰਧ ਹੋਇਆ ਹੈ, ਲਾਓ ਪੰਗਤ ਅਤੇ ਕਰੋ ਖੁੱਲ੍ਹੀ ਖੀਰ। ਉਹ ਇਸ ਤਰ੍ਹਾਂ ਮਹਾਰਾਜ ਨੇ ਕਲਾ ਵਰਤਾ ਕੇ ਸਾਰਿਆਂ ਨੂੰ ਰਜ ਰਜ ਕੇ ਖੀਰ ਸੁਆ ਦਿੱਤੀ ਸੀ, ਜਾਣੀ ਆਪਣਾ ਸਿਧਾਂਤ ਉਹ ਵੀ ਦਰਸਾ ਦਿੱਤਾ, ਜਿਹੜਾ ਉਹਨਾਂ ਦਾ ਧਰਮ ਸ਼ਾਸਤਰ ਸੀ ਉਹਦੇ ਅਨੁਸਾਰ ਹੀ ਕਹਿ ਕੇ ਉਹਨਾਂ ਨੂੰ ਚੁੱਪ ਕਰਾ ਦਿੱਤਾ। ਉਹ ਪਰੋਡਾ ਦੁਆਰਾ ਇਸਦਾ ਮੰਡਨ ਕਰਕੇ ਨਾਲੀ ਮਾਸ ਦਾ ਖੰਡਨ ਕਰ ਦਿੱਤਾ। ਉਹ ਜਿਵੇਂ ਵੀ ਅੱਗੇ ਬਾਕੀ ਰਹਿੰਦਾ ਪ੍ਰਸੰਗ ਆਏਗਾ ਉਹ ਆਪਾਂ ਕੱਲ੍ਹ ਦੇ ਦੀਵਾਨ ਵੀ ਸੁਣਾਂਗੇ। ਸਮਾਂ ਉੱਪਰ ਜਾ ਰਿਹਾ, ਇੱਥੇ ਸਮਾਪਤੀ ਹੈ ਜੀ। ਅਸ ਕਹਿ ਸਭਨ ਬੰਦਨਾ ਕੀਨੀ, ਚਰਨ ਪ੍ਰੇਮ ਮਹਿ ਮਤ ਜਿਨ ਪੀਨੀ, ਬਿਨੈ ਕਰੀ ਬਹੁ ਭਾਂਤ ਸੁਹਾਵਨ, ਆਪਣੀ ਖਤਾ ਕੇਰ ਬਖਸ਼ਾਵਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣ ਸਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਦਾਰਾਂ ਆਧਾਰ, ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਪਰੋਇ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋਤਰੇ ਪਾਰ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ, ਜੋ ਸਰਦਾ ਕਰ ਸੇਵੰਦੇ ਗੁਰੂ ਪਾਰੇ ਉਤਾਰਨ ਹਾਰ। ਤੂੰ ਠਾਕੁਰ ਤੂੰ ਪਿਆਰ ਦਾਸ, ਜੀਓ ਪਿੰਡ ਸਭ।